Thank you. ਸ਼੍ਰੀ ਵਾਹਿਗੁਰੂ ਸਾਹਿਬ ਜੀ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰਥ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਮਾਇਆ ਤੇਰਾ ਕੀਤਾ ਜਾਤੋ ਨਾਹੀ ਪੜੋ ਜੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਜੀਵਾਂ ਨਾਮ ਧਿਆਏ ਹਾਂ ਜੀਵਾਂ ਨਾਮ ਧਿਆਏ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ मेरे प्रीतमा ओ जीवा नाम ते आए ओ जीवा नाम ते आए मेरे प्रीतमा मेरे प्रीतमा मेरे प्रीतमा मेरे प्रीतमा ओ जीवा नाम ते आए ओ जीवा नाम ते आए मेरे प्रीतमा मेरे प्रीतमा मेरे प्रीतमा मेरे प्रीतमा सारे ने पढ़ना आओ जीवा नाम ते पढ़ो पढ़ो आओ जीवा थोड़ी डले कर मेरे प्रीतमा ज्यादा ना करें मेरे प्रीतमा फिर कहिए जी आओ जीवा नाम ते आए ओ जीवा नाम ते आए मेरे प्रीतमा मेरे प्रीतमा मेरे प्रीतमा बोलो ओ जीवा पढ़ो भाई जरा मेरे प्रीतमा मेरे बिन नावे जीवन ना थिए बिन नावे जीवन ना थिए नावे जीवन ना थिए बिन नावे जीवन ना थिए बिन नावे जीवन ना थिए बिन नावे जीवन ना थिए बिन नावे जीवन ना थिए मेरे सतगुर नाम दिरड़ाए मेरे सतगुर नाम दिरड़ाए सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे प्रीतमा मेरे प्रीतमा मेरे प्रीतमा मेरे प्रीतमा मेरे प्रीतमा मेरे प्रीतमा मेरे प्रीतमा मेरे प्रीतमा पढ़ो मेरे प्रीतमा सारे नहीं बोलते मेरे पढ़ो पढ़ो आओ जीवा नाम आओ जीवा फिर को जी आओ जीवा हे आए मेरे प्रीतमा मेरे प्रीतमा मेरे प्रीतमा आओ जीवा नाम ते आए जी आओ जीवा नाम ते आए मेरे प्रीतमा मेरे प्रीतमा मेरे प्रीतमा ਸੂ ਜਪੀਏ ਜੀ ਸਾਰੇ ਬੋਲੋ ਬੋਲੋ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਨਾਲ ਨਾਲ ਜਪੋ ਗੁਰੂ ਗੁਰੂ ਗੁਰੂ ਗੁਰੂ ਗੁਰੂ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣ ਦਾ ਤਿਸ ਵਿੱਚੋਂ ਚੌਖਨੀਏ ਪਰਗਾਸ ਮੇਰੇ ਪ੍ਰੀਤਮਾ ਹਾਂ ਜੀਵਾ ਨਾਮ ਤੇ ਆਏ ਨਾਮ ਤੇ ਆਏ ਬਿਨ ਨਾਵੇ ਜੀਵਨ ਨਾ ਥੀਏ ਸਤਿਗੁਰ ਨਾਮ ਦਿਰੜਾਏ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰੂ ਸੇਵੇ ਲੱਗੇ ਕੱਢ ਰਤਨ ਦੇਵੇ ਕੱਢ ਰਤਨ ਦੇਵੇ ਪਰਗਾਸ ਵੱਡ ਪਾਗੀਆ ਵੱਡ ਪਾਗੀਆ ਜੋ ਆਏ ਜਿਨ੍ਹਾਂ ਸਤਿਗੁਰ ਪੁਰਖ ਨਾਲ भेटो से पागहीन वसका गुरपुरख अमृत सर वड पागी नव है आए उन जन्म जन्म की मैल उतरे निर्मल नाम दिरड़ाए जन नानक उत्तम पद पाया सतगुर की सतगुर की लेबलाए मेरे प्रीतमा मेरे प्रीतमा मेरे प्रीतमा मेरे प्रीत मेरे प्रीतमा मेरे प्रीतमा मेरे प्रीतमा मेरे प्रीतमा पढ़ो पढ़ो मेरे प्रीतमा बोलो बोलो प्रीतमा जीवा नाम तेरा ओ जीवा नाम पढ़ो ओ जीवा नाम बोलो संगते हाँ जीवा डज के हाँ जीवा जी हाँ अजे भी गज के जी हाँ जीवा नाम ते आए मेरे प्रीतमा मेरे प्रीतमा मेरे प्रीतमा मेरे प्रीतमा हाँ जीवा नाम ते आए जी हाँ जीवा नाम ते आए मेरे प्रीतमा मेरे प्रीतमा मेरे प्रीतमा मेरे प्रीतमा बिन नावे जीवन ना थिए बिन नावे जीवन ना थिए बिन नावे जीवन ना थिए बिन नावे जीवन ना थिए बिन नावे जीवन ना थिए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे सतगुर नाम दिरड़ाए मेरे प्रीतमा मेरे प्रीतमा मेरे प्रीतमा मेरे प्रीतमा आओ जीवा नाम ते आए आओ जीवा नाम ते आए मेरे प्रीतमा मेरे प्रीतमा मेरे प्रीतमा मेरे प्रीतमा आओ जीवा नाम ते आए जी हाँ जीवा नाम ते आए मेरे प्रीतमा मेरे प्रीतमा मेरे प्रीतमा जुड़ के भाई मिलके भी महसूस करके जिन्हों जीव बुला रही है मन भी मने वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु Ah आप तरे सगले कुल तारे आप तरे सगले कुल तारे आप तरे सगले कुल तारे आप तरे तारे सगले कुल तारे हर दरगह पद स्यों जाएगा दरगह पद स्यों जाएगा हर दरगह पद स्यों जाएगा हर दरगह पद स्यों जाएगा दरगह पद स्यों जाएगा हर दरगह पद स्यों जाएगा दरगह पद स्यों जाएगा आप तरे सगले कुल तारे आप तरे सगले कुल तारे आप तरे पढ़ो आप तरे पढ़ो पढ़ो भाई कल युग में है कीर्तन पर धाना कल युग में है कीर्तन पर धाना गुरमुख जपिए लाए ध्याना गुरमुख जपिए लाए ध्याना गुरमुख जपिए लाए ध्याना जपिए लाए गुरमुख जपिए लाए ध्याना गुरमुख जपिए लाए जपो वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु गुरमुख जपिए लाए ध्याना गुरमुख जपिए लाए ध्याना आप तरे सगले कुल तारे आप तरे सगले कुल तारे आप तरे सगले कुल तारे पढ़ो हाँ जी आप तरे तारे आप तरे कल युग में कीर्तन प्रदाना ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗ ਹੈ ਪਤ ਸਿਉ ਜਾਏ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਤੱਕ ਨਜ਼ਰ ਪੈਂਦੀ ਹੈ ਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀਆਂ ਸੰਗਤਾਂ ਦੇ ਦਰਸ਼ਨ ਹੋ ਰਹੇ ਹਨ। ਆਉਣ ਵਾਲਿਆਂ ਨੂੰ ਬੇਨਤੀ ਹੈ ਵੀ ਆਰਾਮ ਨਾਲ ਮੱਥਾ ਟੇਕ ਟੇਕ ਕੇ ਨਮਸਕਾਰ ਕਰਕੇ ਆਪਣੀ ਪ੍ਰੇਮ ਭੇਟਾ ਰੱਖ ਕੇ ਪਿੱਛੇ ਜਿੱਥੇ ਜਗ੍ਹਾ ਮਿਲੇ ਜਾ ਕੇ ਸੱਜਦੇ ਜਾਈਏ। ਜਿੰਨਾ ਕੁ ਸਮਾਂ ਸਾਡੇ ਪਾਸ ਹੈ ਅਸੀਂ ਗੁਰੂ ਜੀ ਦੇ ਨਿਮਾਣੇ ਸਿੱਖ ਬਣ ਕੇ ਭਾਵੇਂ ਕਿ ਬੋਲਿਆ ਗਿਆ ਹੈ ਇੱਥੇ ਵੀ ਮਹਾਂਪੁਰਖ ਆਏ ਨੇ ਜਾਂ ਸੰਤ ਆਏ ਨੇ, ਮੈਂ ਇਹ ਬੇਨਤੀ ਬਹੁਤ ਵਾਰ ਸੰਗਤ ਵਿੱਚ ਕੀਤੀ ਹੈ ਆਪਾਂ ਸਾਰੇ ਗੁਰੂ ਜੀ ਦੇ ਸਿੱਖ ਹੀ ਬਣ ਜਾਈਏ, ਇਹੀ ਬਹੁਤ ਵੱਡੀ ਗੱਲ ਹੈ। ਸੋ ਸੰਤਗਿਰੀ ਦਾ ਛੱਜ ਲੈ ਕੇ ਤੁਰਿਆ ਨਹੀਂ ਜਾਂਦਾ, ਗੁਰੂ ਦੇ ਸਿੱਖ ਬਣ ਜਾਈਏ, ਬਸ ਟਿਕ ਕੇ ਗੁਰੂ ਤੋਂ ਸਿੱਖ ਲਈਏ। ਇੱਥੇ ਮੈਂ ਵੀ ਸਿੱਖਣ ਆਇਆ, ਤੁਸੀਂ ਵੀ ਸਿੱਖਣ ਆਇਓ। ਜਦੋਂ ਬਾਣੀ ਪੜ੍ਹਦੇ ਹਾਂ ਆਪਾਂ ਆਪ ਹੀ ਸੁਣਦੇ ਹਾਂ, ਇੱਥੇ ਆਪਾਂ ਸਾਰਿਆਂ ਨੇ ਸਣੇ ਮੇਰੇ ਆਪਾਂ ਸਾਰਿਆਂ ਨੇ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਨਾ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣਾ ਹੈ, ਮੈਂ ਵੀ ਸਮਝਣਾ ਹੈ, ਤੁਸੀਂ ਵੀ ਸਮਝਣਾ ਹੈ, ਆਪਾਂ ਸਾਰੇ ਗੁਰੂ ਦੇ ਸਿੱਖ ਬਣ ਕੇ ਗੁਰੂ ਦੇ ਬਚਨ ਸਿੱਖੀਏ। ਜੋ ਸਾਡੇ ਗੁਰੂ ਸਾਹਿਬ ਸਾਨੂੰ ਸਿਖਾ ਰਹੇ ਹਨ ਉਹਨਾਂ ਬਚਨਾਂ ਨੂੰ ਸਿੱਖੀਏ। ਚੰਗਾ ਸਿੱਖ ਬਣ ਜਾਏ ਤੇ ਗੱਲ ਬਣ ਜਾਂਦੀ ਹੈ, ਬਸ ਸਿੱਖ ਹੋ ਗਿਆ ਤੇ ਸਭ ਕੁਝ ਹੀ ਹੋ ਗਿਆ। ਸਤਿਗੁਰੂ ਸਿਖਾਉਂਦੇ ਨੇ ਹਰ ਜ਼ਿੰਦਗੀ ਦਾ ਜਿਉਣ ਦਾ ਢੰਗ, ਹਰ ਤਰ੍ਹਾਂ ਦੀ ਸੈਂਸ, ਕੋਮਨ ਸੈਂਸ ਜਿਹਨੂੰ ਕਹਿ ਦਈਏ, ਹਰ ਤਰ੍ਹਾਂ ਦੀ ਸੈਂਸ ਆ ਜਾਂਦੀ ਹੈ, ਜਿਉਣ ਦੀ ਅਕਲ ਆ ਜਾਂਦੀ ਹੈ, ਚੱਜ ਆ ਜਾਂਦਾ ਹੈ। ਇਸ ਕਰਕੇ ਆਪਾਂ ਸਾਰੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਬਣ ਕੇ ਸਿੱਖ ਬਣ ਕੇ ਬੈਠੀਏ ਤੇ ਜਿਹੜਾ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਟਿਕ ਕੇ ਸੁਣੇ, ਸਤਿਗੁਰੂ ਦੀ ਆਗਿਆ ਨੂੰ ਸੱਤ ਸੱਤ ਕਰਕੇ ਮੰਨੇ, ਉਹੀ ਗੁਰੂ ਸਾਹਿਬ ਕਹਿੰਦੇ ਪ੍ਰਵਾਨ ਹੈ। ਸੋ ਸਿੱਖ ਸਖਾ ਬੰਦਬ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਇਹ ਪੂਰੀ ਪੰਕਤੀ ਪੜ੍ਹ ਦਿਓ। ਸੋ ਸਿੱਖ ਸਖਾ ਬੰਦਬ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਗੁਰੂ ਜੀ ਦੀ ਰਜ਼ਾ ਵਿੱਚ ਚੱਲਦਾ ਭਾਈ, ਉਹ ਪ੍ਰਵਾਨ ਹੈ ਗੁਰੂ ਨੂੰ ਸਿੱਖ। ਤੇ ਜਿਹੜਾ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਉਹ ਪ੍ਰਵਾਨ ਨਹੀਂ, ਜਿਹੜਾ ਮਨਾਈਆਂ ਕਰਦਾ ਹੈ ਮਨ ਦਾ ਮੌਜੀ ਹੈ ਉਹ ਨਹੀਂ ਪ੍ਰਵਾਨ। ਇੱਥੇ ਜਿਹੜਾ ਗੁਰੂ ਦੀ ਮੱਤ ਲਵੇ, ਗੁਰੂ ਦੀ ਸਿੱਖਿਆ ਤੇ ਚੱਲੇ ਉਹ ਪ੍ਰਵਾਨ ਹੈ। ਜੋ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਮੁਤਾਬਕ ਆਪਾਂ ਚੱਲੀਏ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਆਪਣੇ ਗੁਰੂ ਨਾਲ ਕਦੇ ਮੱਥਾ ਨਾ ਲਾਈਏ। ਅਸੀਂ ਅੱਜ ਦੁਖੀ ਕਿਉਂ ਹਾਂ ਜੀ? ਅੱਜ ਸਾਡਾ ਸਮਾਜ ਦੁਖੀ ਕਿਉਂ ਹੈ? ਬਹੁਤਾ ਸਾਡੇ ਵਿੱਚੋਂ ਬਹੁਤਿਆਂ ਨੇ ਮੱਥਾ ਲਾਇਆ ਹੋਇਆ ਆਪਣੇ ਗੁਰੂ ਨਾਲ, ਮੱਥਾ ਟੇਕਿਆ ਤੇ ਕਿਸੇ ਵਿਰਲੇ ਵਿਰਲੇ ਨੇ ਹੈ। ਜਿਵੇਂ ਹੁਣ ਮੰਨ ਲਓ ਇੱਕ ਸਿੱਧੀ ਜੀ ਗੱਲ ਹੈ, ਹੁਣ ਸਾਹਮਣੇ ਪਿਓ ਤੇ ਪੁੱਤ ਇਦਾਂ ਮੱਥਾ ਥੋੜਾ ਲਾਉਂਦੇ ਨੇ ਜਿਹੜਾ ਕਹਿਣੇ 'ਚ ਨਹੀਂ ਚੱਲਦਾ ਵੀ ਪਿਓ ਕਹਿੰਦਾ ਐਂ ਕਰ ਉਹ ਕਹਿੰਦਾ ਮੈਂ ਤੇ ਐਂ ਕਰੂੰਗਾ ਉਹ ਕਹਿੰਦਾ ਆਹ ਇਦਾਂ ਕਰ ਉਹ ਕਹਿੰਦਾ ਮੈਂ ਤੇ ਇਦਾਂ ਹੀ ਕਰੂੰਗਾ ਆਹ ਪੁੱਠੇ ਰਾਹ ਨਾ ਤੁਰ ਕਹਿੰਦੇ ਮੈਂ ਤੇ ਐਂ ਤੁਰੂੰਗਾ ਫਿਰ ਆਪਾਂ ਇਹ ਆਪਣੀ ਬੋਲੀ 'ਚ ਕਹਿ ਹੀ ਦਿੰਦੇ ਹਾਂ ਵੀ ਇਸ ਬੰਦੇ ਨੇ ਤੇ ਆਪਣੇ ਪਿਓ ਨਾਲ ਹੀ ਮੱਥਾ ਲਾਇਆ ਹੋਇਆ ਇਹਨੂੰ ਕਹਿੰਦੇ ਨੇ ਮੱਥਾ ਲਾਉਣਾ ਮੈਂ ਬੇਨਤੀ ਕਰ ਰਿਹਾ ਮੇਰੇ ਉਹ ਵੀਰੋ ਭਰਾਵੋ ਇੱਥੇ ਸੁਖੀ ਅਸੀਂ ਉਦਣ ਹੋਣਾ ਜਿੱਦਣ ਮੱਥਾ ਟੇਕਾਂਗੇ ਜਿੰਨਾ ਚਿਰ ਅਸੀਂ ਮੱਥਾ ਲਾਉਣ ਵਾਲੀ ਗੱਲ ਹੈ ਨਾ ਉਹਨਾਂ ਚਿਰ ਅਸੀਂ ਦੁਖੀ ਰਹਿਣਾ ਹੈ ਤੇ ਸਾਨੂੰ ਕਈਆਂ ਨੂੰ ਤੇ ਪਤਾ ਹੈ ਕਈ ਤੇ ਜਿਹੜੇ ਜਾਣ ਕੇ ਘੇਸਲ ਵੱਟ ਬੈਠੇ ਆ ਪਤਾ ਉਹਨਾਂ ਨੂੰ ਹੈ ਪਰ ਕਈ ਵਿਚਾਰੇ ਅਣਜਾਣ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਮੱਥਾ ਲਾਈ ਬੈਠੇ ਕਈਆਂ ਨੂੰ ਪਤਾ ਹੈ ਵੀ ਆਹ ਗੱਲਾਂ ਗਲਤ ਨੇ ਫਿਰ ਵੀ ਕਰਦੇ ਨੇ ਇੰਨਾ ਕਿ ਤੇ ਚਲੋ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਸ਼ਰਾਬ ਪੀਣੀ ਮਾੜੀ ਹੈ ਇੰਨਾ ਤੇ ਸਾਰਿਆਂ ਨੂੰ ਪਤਾ ਹੈ ਇੰਨਾ ਸਾਰਿਆਂ ਨੂੰ ਪਤਾ ਹੀ ਹੈ ਵੀ ਤੰਬਾਕੂ ਪੀਣਾ ਮਾੜਾ ਹੈ ਜਰਦੇ ਚੱਪਣੇ ਮਾੜੇ ਨੇ ਸਿਗਰਟਾਂ ਮਾੜੀਆਂ ਨੇ ਇੰਨੀ ਸਿੱਧੀ ਜੀ ਗੱਲ ਦਾ ਤੇ ਪਤਾ ਹੀ ਇੰਨਾ ਵੀ ਪਤਾ ਹੈ ਵੀ ਘਰ ਵਾਲੀ ਨੂੰ ਛੱਡ ਕੇ ਬਾਹਰ ਧੱਕੇ ਖਾਣੇ ਮਾੜੇ ਨੇ ਇੰਨਾ ਕਿ ਤੇ ਪਤਾ ਹੀ ਹੈ ਇੰਨਾ ਕਿ ਤੇ ਪਤਾ ਹੀ ਹੈ ਪਰ ਜੇ ਬੰਦਾ ਫੇਰ ਵੀ ਕਵੇ ਵੀ ਚੱਲ ਕਹੀ ਜਾਓ ਮਹਾਰਾਜ ਕਹਿੰਦੇ ਜੈਸਾ ਸੰਗ ਬਿਸੀਅਰ ਸਿਓ ਹੈ ਰੇ ਤੈਸੋ ਹੀ ਇਹ ਪਰ ਗ੍ਰਹਿ ਭਾਈ ਪਰਾਏ ਗ੍ਰਹਿ ਜਾਣਾ ਬਾਹਰ ਧੱਕੇ ਖਾਣੇ ਪਰਿਵਾਰ ਨੂੰ ਛੱਡ ਕੇ ਬਾਹਰ ਧੱਕੇ ਖਾਂਦਾ ਤੁਰਿਆ ਫਿਰਦਾ ਇਹ ਸੱਪ ਨਾਲ ਯਾਰੀ ਪਾ ਲਈ ਤੂੰ ਇਹ ਗਲਤ ਕੀਤਾ ਕੰਮ ਇਹ ਸੱਪ ਦੀ ਯਾਰੀ ਹੈ ਹੁਣ ਜਿਹੜਾ ਬੰਦਾ ਕਵੇ ਚੱਲ ਕਹਿੰਦੇ ਨੇ ਕਹੀ ਜਾਣਾ ਆਪਾਂ ਤੇ ਐਂ ਕਰਾਂਗੇ ਉਹਨੇ ਫਿਰ ਗੁਰੂ ਨਾਲ ਹੀ ਮੱਥਾ ਲਾ ਲਿਆ ਤੇ ਅੱਜ ਅਸੀਂ ਸਾਰਿਆਂ ਨੇ ਮਾਫ ਕਰਨਾ ਕੋਈ ਕੋਈ ਹੋਏਗਾ ਕਿਸੇ ਕਿਸੇ ਨੂੰ ਛੱਡ ਕੇ ਬਹੁਤੇ ਆਪਾਂ ਮੱਥਾ ਲਾਈ ਬੈਠੇ ਹਾਂ ਮੱਥਾ ਟੇਕਿਆ ਤੇ ਕਿਸੇ ਕਿਸੇ ਨੇ ਹੈ ਮੱਥਾ ਟੇਕਦਾ ਤੇ ਕੋਈ ਕੋਈ ਹੈ ਭਾਈ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਵੀ ਸੰਗਤ ਵੇਖੋ ਪੰਡਾਲ ਵਿੱਚ ਤੇ ਕਿਤੇ ਬਹਿਣ ਨੂੰ ਜਗ੍ਹਾ ਨਹੀਂ ਦੂਰ ਤੱਕ ਦਿਸ ਰਿਹਾ ਆ ਰਾਹ ਜਿਹੜਾ ਬਣਿਆ ਇੱਥੇ ਹੀ ਜਿੱਥੇ ਖੜੇ ਨੇ ਮੱਥਾ ਟਿਕਾ ਕੇ ਰਾਹ ਵਿੱਚ ਹੀ ਭਾ ਲਓ ਬਾਅਦ ਵਿੱਚ ਪ੍ਰੇਮ ਭੇਟਾ ਰੱਖ ਲੈਣਗੇ ਮੱਥਾ ਖੜੇ ਖੜੇ ਹੀ ਟੇਕ ਲਓ ਬੀਬੀਆਂ ਵਾਲੇ ਪਾਸੇ ਬੀਬੀਆਂ ਬਹਿਣ ਭਾਈਆਂ ਵਾਲੇ ਪਾਸੇ ਭਾਈ ਬਹਿ ਜਾਣ ਫਿਰ ਥੋੜ੍ਹਾ ਜਿਹਾ ਸੌਖਾ ਹੋ ਜਾਏਗਾ ਭਾਈ ਕਿਉਂਕਿ ਜੇ ਮੱਥਾ ਇੱਦਾਂ ਫਿਰ 11 ਵੱਜ ਜਾਣਗੇ ਆਪਾਂ ਨੂੰ ਨਮਸਕਾਰ ਕਰਦੇ ਹੀ ਸਾਰਾ ਸਮਾਂ ਇੱਦਾਂ ਹੀ ਲੰਘ ਜਾਣਾ ਸੋ ਇਸ ਕਰਕੇ ਜਿੱਥੇ ਜਿੱਥੇ ਖੜੇ ਹਾਂ ਇੱਥੇ ਹੀ ਬਸ ਤੁਸੀਂ ਕਿਰਪਾ ਕਰਕੇ ਨਮਸਕਾਰ ਕਰਕੇ ਟਿਕ ਜਾਓ ਭੈਣਾਂ ਭੈਣਾਂ ਵਾਲੇ ਪਾਸੇ ਹੀ ਬਹਿਣ ਮੇਰੇ ਵੀਰ ਸਿੰਘਾਂ ਵਾਲੇ ਪਾਸੇ ਬਹਿ ਜਾਓ ਆਰਾਮ ਨਾਲ ਹੌਲੀ ਹੌਲੀ ਟਿਕਾ ਬਣਾ ਲਓ ਜਿੱਥੇ ਜਿੱਥੇ ਖੜੇ ਹੋ ਆਰਾਮ ਨਾਲ ਬੈਠ ਜਾਈਏ ਸੁਣ ਕੇ ਅਣਸੁਣਿਆ ਨਾ ਕਰੀਏ ਭਾਈ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਪੱਲੇ ਬੰਨ ਲਈਏ ਘੇਸ ਨਾ ਵੱਟੀਏ ਐਵੇਂ ਹੀ ਨਾ ਪਰੇ ਨੂੰ ਮੂੰਹ ਕਰ ਲਈਏ ਬੇਮੁੱਖ ਨਾ ਹੋਈਏ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਰੇ ਮਨ ਗਹਿਲੇ ਬਾਵਲੇ ਮਣ ਕਿਆਰਲੀਆਂ ਮਣ ਕਿਆਰਲੀਆਂ ਮਣ ਕਿਆਰਲੀਆਂ ਮਣ ਕਿਆਰਲੀਆਂ ਮਣ ਕਿਆਰਲੀਆਂ ਮਣ ਕਿਆਰਲੀਆਂ ਮਣ ਕਿਆਰਲੀਆਂ ਸਿਰ ਪਲਿਆ ਦੌੜੀ ਪਲੀ सिर पलिया दाड़ी पली, सिर पलिया दाड़ी पली, सिर पलिया दाड़ी पली, सिर पलिया दाड़ी पली, मुच्छा पी पलिया, मुच्छा पी पलिया, मुच्छा पी पलिया, मुच्छा पी पलिया, रे मन गहले बावले, रे मन गहले बावले, मन गहले बावले, रे मन गहले बावले, रे मन गहले बावले, रे मन गहले बावले, बड़ो रे मन गहले बावले, मन गहले बावले, मान है क्या रलिया, मान है क्या रलिया, मान है क्या रलिया, मान है क्या रलिया, रे मन गहले बावले, रे मन गहले बावले, गहले बावले, रे मन गहले बावले, जी बड़ो गाज रे मन गहले, फिर कहो रे मन गहले बावले, आ रे मन गहले बावले, रे मन गहले बावले, रे मन गहले बावले, रे मन गहले बावले, रीदा सिर पलिया दाढ़ी पली, मुच्छा पी पली, बोल के पढ़ दो एक बार, फरीदा सिर पलिया दाड़ी पली, मुच्छा पी पलिया, रे मन गहले बावले, माने क्या रलिया, ਕਹਿੰਦੇ ਇੱਥੇ ਕਿ ਜਾ ਕੇ ਤੇ ਸਮਝ ਲੈ ਹਲੂਣਾ ਦਿੰਦੇ ਆ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਭਾਈ ਸਿਰ ਚਿੱਟਾ ਹੋ ਗਿਆ ਦਾੜੀ ਚਿੱਟੀ ਹੋ ਗਈ ਹੁਣ ਤੇ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਹੁਣ ਤੇ ਆ ਜਾ ਅਜੇ ਵੀ ਦੁਨੀਆਂ ਦੇ ਰੰਗ ਤਮਾਸ਼ੇ ਅਜੇ ਵੀ ਰੰਗ ਰਲੀਆਂ ਹੁਣ ਤੇ ਸਿਆਣਾ ਬਣ ਜਾ ਹੁਣ ਤੇ ਕੁਛ ਅਕਲ ਤੋਂ ਕੰਮ ਲੈ ਹੁਣ ਤੇ ਸਿੱਧਾ ਹੋ ਜਾ ਫੇਰ ਹੀ ਸਵਾਦ ਆਉਂਦਾ ਗੁਰਮੁਖੋ ਹੁਣ ਜੇ ਡਾਕਟਰ ਨੇ ਜਵਾਬ ਦੇ ਦਿੱਤਾ ਵੀ ਲੈ ਜੋ ਘਰ ਇਹਦਾ ਲੀਵਰ ਨਹੀਂ ਕੰਮ ਕਰਦਾ ਸ਼ਰਾਬ ਇਹਦੇ ਹੁਣ ਹਜ਼ਮ ਨਹੀਂ ਹੋਣੀ ਸ਼ਰਾਬ ਇਹਦੇ ਲਈ ਜ਼ਹਿਰ ਹੈ ਜੇ ਸ਼ਰਾਬ ਦਾ ਘੁੱਟ ਅੰਦਰ ਗਿਆ ਤੇ ਸਾਡੇ ਕੋਲ ਲੈ ਕੇ ਨਾ ਆਇਓ ਫੇਰ ਕਵੇ ਮੈਨੂੰ ਅੰਮ੍ਰਿਤ ਛਕਾਓ ਜੀ ਮੈਨੂੰ ਅੱਜੇ ਹੀ ਬਣਾ ਲਓ ਜੀ ਸਿੰਘ ਫੇਰ ਕੀ ਫਾਇਦਾ ਹੈ ਸ਼ੇਰ ਹੋ ਜਾਏ ਬੁੱਢਾ ਜਬਾੜੇ ਕੰਮ ਨਹੀਂ ਕਰਦੇ ਤੇ ਕਵੇ ਹਿਰਨ ਨੂੰ ਕਵੇ ਬੱਕਰੀ ਨੂੰ ਕਵੇ ਲੰਘ ਜਾ ਮੈਂ ਹੁਣ ਵੈਜੀਟੇਰੀਅਨ ਹੋ ਗਿਆ ਮੈਂ ਕਿਹੜਾ ਕੁਛ ਕਹਿੰਦਾ ਤੈਨੂੰ ਸਵਾਦ ਤੇ ਤਾਂ ਅਸੀਂ ਅੱਜ ਬਦਲੀਏ ਆ ਨੈਣ ਪ੍ਰੈਣ ਚੱਲਦੇ ਆ ਹੱਥ ਪੈਰ ਚੱਲਦੇ ਆ ਭਾਈ ਹੁਣ ਇਹਨਾਂ ਤੋਂ ਕੰਮ ਲੈ ਲਈਏ ਜਿਹੜਾ ਲੈਣਾ ਚਾਹੀਦਾ ਸਾਨੂੰ ਆ ਵੇਖੋ ਆਪਣੇ ਨੇੜੇ ਹੀ ਆ ਆਪਾਂ ਅੱਡਾ ਬਾਲੀ ਆ ਗਈ ਅੱਗੇ ਰਾਜਸਥਾਨ ਸ਼ੁਰੂ ਹੋ ਗਿਆ ਤੇ ਬੀਕਾਨੇਰ ਜਾ ਕੇ ਵੇਖੋ ਕਿਵੇਂ ਕੈਂਸਰ ਦੇ ਮਰੀਜ਼ ਹਾਏ ਹਾਏ ਕਰਦੇ ਹੋ ਟ੍ਰੇਨ ਦਾ ਨਾਮ ਕੁਝ ਹੋਰ ਹੈ ਉਹਨੂੰ ਕੈਂਸਰ ਟ੍ਰੇਨ ਹੀ ਕਹਿੰਦੇ ਆ ਕੈਂਸਰ ਟ੍ਰੇਨ ਤੇ ਉਹਦੇ ਚ ਕੈਂਸਰ ਦੇ ਮਰੀਜ਼ ਹੀ ਹੁੰਦੇ ਨੇ ਜਿਹੜਾ ਬਾਹਲਾ ਔਖਾ ਜਿਹਾ ਹੋਵੇ ਨਾ ਇੱਕ ਵਾਰੀ ਗੇੜਾ ਲਾ ਕੇ ਆਵੇ ਸਾਰੀ ਟ੍ਰੇਨ ਚ ਗੇੜਾ ਦੇ ਸਿੱਧਾ ਹੋ ਜਾਏਗਾ ਮਨ ਸਿੱਧਾ ਜਿਹਾ ਹੋ ਜਾਏਗਾ ਵੀ ਕਿੱਥੇ ਆ ਕਿੱਥੇ ਮੈਂ ਇੰਨੇ ਰੋਗ ਭਿਆਨਕ ਨੇ ਵੇਖੇ ਨਹੀਂ ਜਾਂਦੇ ਕਿਸੇ ਦੀ ਜਾੜ ਚ ਕੈਂਸਰ ਹੈ ਕਿਸੇ ਦੇ ਗਲੇ ਚ ਕੈਂਸਰ ਹੈ ਕਿਸੇ ਦੇ ਲੀਵਰ ਚ ਕੈਂਸਰ ਹੈ ਕਿਸੇ ਨੂੰ ਬਲੱਡ ਕੈਂਸਰ ਹੈ ਕਿਸੇ ਦੇ ਦਿਮਾਗ ਚ ਕੈਂਸਰ ਹੈ ਬੀਕਾਨੇਰ ਮੈਂ ਵੀ ਗਿਆ ਸੀ ਪਿੱਛੇ ਜੇ ਵੇਖਿਆ ਸਾਰਾ ਕੁਛ ਇੱਥੇ ਵੀ ਅੱਜ ਮੈਨੂੰ ਸਿੰਘ ਮਿਲੇ ਮੈਂ ਹੁਣ ਥੋੜ੍ਹਾ ਚਿਰ ਜਦੋਂ ਰੁਕਿਆ ਇੱਥੇ ਤੇ ਮੈਨੂੰ ਦੱਸਦੇ ਸੀ ਕਹਿੰਦੇ ਜੀ ਲੰਗਰ ਅਸੀਂ ਇਹਨਾਂ ਪਿੰਡਾਂ ਦੇ 10 ਪਿੰਡਾਂ ਦੇ ਰਲ ਕੇ ਲੰਗਰ ਵੀ ਉੱਥੇ ਪ੍ਰਬੰਧ ਕੀਤਾ ਵੀ ਲੰਗਰ ਲਾਣਾ ਹੈ ਲਾਇਆ ਹੋਇਆ ਤਵੀ ਖਰੀਦ ਲਈ ਕਹਿੰਦੇ ਰੋਟੀਆਂ ਪਕਾਉਣ ਵਾਲੀ ਮਸ਼ੀਨ ਵੀ ਪ੍ਰਸ਼ਾਦੇ ਬਣਾਉਣ ਵਾਲੀ ਖਰੀਦ ਲਈ ਵੀ ਬੀਕਾਨੇਰ ਚੱਲ ਕੇ ਲੰਗਰ ਲਾਈਏ ਆਹ ਸੇਵਾ ਜੇ ਦਿਲੋਂ ਮੇਰੇ ਵੀਰ ਉਹ ਕਰਦੇ ਨੇ ਕਿਉਂਕਿ ਮੈਂ ਪਰਸਨਲੀ ਨਹੀਂ ਨਾ ਜਾਣਦਾ ਮੈਂ ਤੇ ਸੁਣੀ ਹੈ ਗੱਲ ਤੇ ਜੇ ਮੇਰੇ ਵੀਰ ਉਹ ਦਿਲੋਂ ਕਰ ਰਹੇ ਨੇ ਸ਼ਰਧਾ ਭਾਵਨਾ ਨਾਲ ਭੈਣਾ ਦੋ ਦੋ ਮਹੀਨੇ ਜਾ ਕੇ ਵੀ ਪ੍ਰਸ਼ਾਦੇ ਪਕਾਉਣ ਦੀ ਸੇਵਾ ਵੀ ਚੱਲ ਮਾਈ ਆ ਦੋ ਜਣੀਆਂ ਘਰ 'ਚ ਹੈ ਨੇ ਇੱਕ ਤੂੰ ਜਾ ਪ੍ਰਸ਼ਾਦੇ ਪਕਾ ਚਲੋ ਸਾਰੇ ਇਲਾਕੇ ਦੇ ਵੀਰ ਇਕੱਠੇ ਹੋ ਕੇ ਜਾਣ ਵੀ ਚਲੋ ਆਪਾਂ ਲੰਗਰ ਲਾ ਆਹ ਹੈ ਸੇਵਾ ਜਿੱਥੇ ਕੋਈ ਨਾ ਪਹੁੰਚੇ ਉੱਥੇ ਪਹੁੰਚੋ ਰੱਜਿਆਂ ਨੂੰ ਰਜਾਉਣ ਦਾ ਕੀ ਫਾਇਦਾ ਹੈ ਧੱਕੇ ਨਾਲ ਖਵਾਉਣ ਦਾ ਕੀ ਫਾਇਦਾ ਧੱਕੇ ਨਾਲ ਪਕੌੜੇ ਲੈ ਲਓ ਜੀ ਧੱਕੇ ਨਾਲ ਬ੍ਰੈਡ ਲੈ ਲਓ ਜੀ ਧੱਕੇ ਧੱਕੇ ਨਾਲ ਕੀ ਫਾਇਦਾ ਹੈ ਰੱਜਿਆਂ ਨੂੰ ਰਜਾਉਣਾ ਸੇਵਾ ਨਹੀਂ ਸੇਵਾ ਉਹ ਹੈ ਜਿਹੜੀ ਲੋੜਵੰਦ ਦੀ ਸੇਵਾ ਤੇ ਪੂਰੀ ਦੁਨੀਆ ਚੋਂ ਪੂਰੇ ਭਾਰਤ ਚੋਂ ਲੋਕੀ ਰਾਜਸਥਾਨ ਆਉਣਗੇ ਜਦੋਂ ਗੁਰੂ ਦੇ ਸਿੱਖ ਇਦਾਂ ਪ੍ਰਸ਼ਾਦਾ ਛਕਾਉਂਦੇ ਹੋਣਗੇ ਤੇ ਉਹ ਕਹਿਣਗੇ ਸਿੱਖਿਆ ਦਿੱਤੀ ਤੁਹਾਨੂੰ ਕਿੰਨਿਆਂ ਨੇ ਸਿਰ ਆਪਣੇ ਆਪ ਝੁਕ ਜਾਵੇ ਖਾਲਸੇ ਦੀ ਸੇਵਾ ਵੇਖ ਕੇ ਇੰਨੀ ਸ਼ਰਧਾ ਭਾਵਨਾ ਨਾਲ ਆਪਾਂ ਸੇਵਾ ਕਰੀਏ ਤੇ ਵੇਖੋ ਪਿਆਰਿਓ ਕਿਸੇ ਦਾ ਢਿੱਡ ਪਾੜਿਆ ਪਿਆ ਹਸਪੀਟਲਾਂ 'ਚ ਜਾਓ ਟਾਂਕੇ ਹੀ ਟਾਂਕੇ ਲੱਗੇ ਪਏ ਆ ਕਿਸੇ ਦੀ ਲੱਤ ਪਾੜੀ ਪਈ ਹੈ ਕਿਸੇ ਦਾ ਸਿਰ ਪਾੜਿਆ ਪਿਆ ਕੋਈ ਆਪਰੇਸ਼ਨ ਕੋਈ ਕਿਵੇਂ ਕੋਈ ਐਕਸੀਡੈਂਟ ਹੋਇਆ ਪਿਆ ਕਿਤੇ ਭੈੜੇ ਭੈੜੇ ਰੋਗ ਲੱਗੇ ਪਏ ਆ ਤੇ ਸ਼ੁਕਰ ਕਰੋ ਮਾਲਕ ਦੀ ਕਿਰਪਾ ਨਾਲ ਇੱਥੇ ਬਹਿਣ ਜੋਗੇ ਹਾਂ ਮਾਲਕਾ ਸ਼ੁਕਰ ਹੈ ਇੰਨੇ ਕੁ ਤਾਂ ਹੱਥ ਪੈਰ ਚੱਲਦੇ ਹੀ ਨੇ ਆਖੋ ਸਤਨਾਮ ਇੰਨਾ ਕੁ ਤੇ ਸ਼ੁਕਰ ਹੈ ਸਤਿਗੁਰੂ ਜੀ ਇੰਨੀ ਕੁ ਕਿਰਪਾ ਤੇ ਰੱਖੀ ਹੈ ਨਾ ਮਿਹਰ ਕੀਤੀ ਹੈ ਤੁਸੀਂ ਇੰਨੇ ਕੁ ਜੋਗੇ ਤੇ ਹਾਂ ਬਹਿਣ ਜੋਗੇ ਪਰ ਆਪਣੇ ਮਨ ਨੂੰ ਇਹਨਾਂ ਭੈੜਿਆਂ ਪਾਸਿਆਂ ਤੋਂ ਮੋੜ ਲਈਏ ਬਾਬਾ ਫਰੀਦ ਸਾਹਿਬ ਸਾਨੂੰ ਹਲੂਣਾ ਦਿੰਦੇ ਆ ਜਗਾਉਂਦੇ ਆ ਸਾਡੀ ਸੁਰਤ ਨੂੰ ਜਾਗ ਪਏ ਓਏ ਹੁਣ ਤੇ ਸ਼ਰਮ ਕਰ ਲੈ ਛੱਡ ਦੇ ਠੇਕੇ ਦਾ ਖਿਹੜਾ ਛੱਡ ਦੇ ਹੁਣ ਹੁਣ ਤੇ ਕਹਿ ਮੈਨੂੰ ਰੋਟੀ ਹਜ਼ਮ ਹੋ ਜੂ ਹੁਣ ਤੇ ਕਹਿ ਅਜੇ ਵੀ ਤੈਨੂੰ ਪੀਤੀ ਬਿਨਾ ਨੀਂਦ ਨਹੀਂ ਆਉਂਦੀ ਇਸ ਕਰਕੇ ਬਜ਼ੁਰਗਾਂ ਨੂੰ ਹਲੂਣਾ ਦੇਣਾ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਆਪਣੇ ਬਜ਼ੁਰਗਾਂ ਨੂੰ ਬਜ਼ੁਰਗੋ ਬਜ਼ੁਰਗ ਜਿਹੜੇ ਹੁੰਦੇ ਨੇ ਬੱਚੇ ਦੇ ਟੀਚਰ ਹੁੰਦੇ ਨੇ ਪੋਤਾ ਪੋਤੀ ਦਾ ਦੋਤਾ ਦੋਤੀ ਦਾ ਟੀਚਰ ਬਣ ਟੀਚਰ ਕਿਉਂਕਿ ਪੋਤੇ ਨੇ ਤੇਰੀ ਗੋਦੀ 'ਚ ਖੇਡਣਾ ਹੈ ਪੋਤੇ ਨੇ ਤੇਰੀ ਗੋਦੀ 'ਚ ਖੇਡਣਾ ਹੈ ਤੇ ਦਾਦੀ ਟੀਚਰ ਬਣੇ ਉਹਨੂੰ ਬਾਣੀ ਦੀ ਗੱਲ ਸੁਣਾਓ ਉਹਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਓ ਉਹਨੂੰ ਦੱਸੋ ਬਾਬਾ ਅਜੀਤ ਸਿੰਘ ਕੌਣ ਸਨ ਬਾਬਾ ਜੁਝਾਰ ਸਿੰਘ ਜੀ ਕੌਣ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਉਹਨਾਂ ਨੂੰ ਦੱਸੋ ਸ਼ਵੇਗ ਸਿੰਘ ਸ਼ਹਿਬਾਜ ਸਿੰਘ ਕੌਣ ਸਨ ਦਾਦਾ ਦਾਦੀ ਬੱਚੇ ਦੇ ਟੀਚਰ ਹਨ ਇਸ ਕਰਕੇ ਸਿੱਧੇ ਹੋ ਜਾਈਏ ਸਿੱਧੇ ਬਹੁਤ ਕਿਰਪਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਪਰ ਜਿਹੜੇ ਕੋਈ ਰਹਿ ਗਏ ਆ ਕਾਇਮ ਹੋਵੋ ਫਿਰ ਪੜ੍ਹ ਲਈਏ ਸਿਰ ਪਲਿਆ ਦਾੜੀ ਪਲੀ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲਿਆ ਰੇ ਮਨ ਗਹਿਲੇ ਬਾਬਲੇ ਮਾਣ ਕਿਆ ਰਲੀਆਂ ਨੌਵੇਂ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ ਦਿਨ ਰਾਤ ਇੱਕ ਕਰਦੇ ਜਿਵੇਂ ਆਪਾਂ ਕਈ ਵਾਰੀ ਬੱਚਿਆਂ ਨੂੰ ਕਹਿ ਦੇਣਾ ਵੀ ਹੁਣ ਪੜ੍ਹਨ ਵਾਸਤੇ ਦਿਨ ਰਾਤ ਹੀ ਇੱਕ ਕਰ ਦਿਓ ਦਿਨ ਰਾਤ ਇੱਕ ਕਰਨ ਦਾ ਮਤਲਬ ਕੀ ਹੈ ਵੀ ਜਦੋਂ ਤੈਨੂੰ ਸਮਾਂ ਲੱਗੇ ਮਾਲਕ ਨੂੰ ਮਹਿਸੂਸ ਕਰਿਆ ਕਰ ਪਰਮਾਤਮਾ ਨੂੰ ਯਾਦ ਕਰਿਆ ਕਰ ਜਿਹੜਾ ਰੱਬ ਨੂੰ ਯਾਦ ਕਰਦਾ ਗਲਤ ਕੰਮ ਨਹੀਂ ਕਰ ਸਕਦਾ ਗਲਤ ਕਰਦੇ ਹੀ ਉਹ ਨੇ ਜਿਹੜੇ ਰੱਬ ਜਿਨ੍ਹਾਂ ਦੇ ਧਿਆਨ 'ਚੋਂ ਨਿਕਲ ਜਾਂਦਾ ਹੈ ਤੇ ਪਰਮਾਤਮਾ ਦੀ ਹੋਂਦ ਨੂੰ ਜਿਹੜੇ ਬੰਦੇ ਧਿਆਨ 'ਚ ਰੱਖਦੇ ਨੇ ਗਲਤ ਕੰਮ ਨਹੀਂ ਕਰ ਸਕਦੇ ਉਹ ਜਾਨ ਜੀ ਪਈ ਰਹਿੰਦੀ ਉਹਨਾਂ ਵਿੱਚ ਐਡੇ ਵੱਡੇ ਨੂੰ ਮਹਿਸੂਸ ਕਰਦੇ ਨੇ ਬੜਾ ਸਪਿਰਿਟ ਵਿੱਚ ਰਹਿੰਦੇ ਨੇ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਜਦੋਂ ਪਰਮਾਤਮਾ ਧਿਆਨ ਵਿੱਚ ਆ ਜਾਂਦਾ ਜਾਨ ਜੀ ਪੈ ਜਾਂਦੀ ਹੈ ਜਾਨ ਬਿਨ ਨਾਵੇ ਜੀਵਨ ਨਾ ਥੀਏ ਨਾਮ ਤੋਂ ਬਿਨਾਂ ਜੀਵਨ ਕੱਖ ਨਹੀਂ ਤੇ ਅਰਦਾਸ ਕਰਨੀ ਹੈ ਮੇਰੇ ਸਤਿਗੁਰ ਨਾਮ ਦੇ ਰੜਾਏ ਸਾਨੂੰ ਦ੍ਰਿੜ ਕਰਾ ਸਾਨੂੰ ਪਰਮਾਤਮਾ ਦੀ ਹੋਂਦ ਦ੍ਰਿੜ ਹੋਵੇ ਸਾਡੇ ਅੰਦਰ ਪਰਪੱਕਤਾ ਬਣੇ ਇਸ ਕਰਕੇ ਜਾਨ ਪੈ ਜਾਏਗੀ ਜਦੋਂ ਬੰਦਾ ਸੱਚ ਨਾਲ ਜੁੜਦਾ ਹੈ ਨਾਮ ਨਾਲ ਜੁੜਦਾ ਹੈ ਪਰਮਾਤਮਾ ਨਾਲ ਜੁੜਦਾ ਹੈ ਉਹਦੇ 'ਚ ਜਾਨ ਪੈ ਜਾਂਦੀ ਹੈ ਆਖਾਂ ਬੋਲੋ ਆਖਾਂ ਜੀਵਾਂ ਮੈਂ ਜਾਨ ਪੈ ਗਈ ਆਖਦਾ ਤੇ ਜਿਉਂਦਾ ਵਿਸਰੈ ਮਰ ਜਾਉ ਜਦੋਂ ਤੁਸੀਂ ਸੱਚ ਬੋਲੋਗੇ ਜਾਨ ਪਏਗੀ ਸੱਚ ਤੇ ਖੜੋਗੇ ਜਾਨ ਪਏਗੀ ਜੀਵ ਤੋਂ ਸੱਚ ਬੋਲੋ ਸੱਚ ਕਹੋ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਬੋਲੋ ਆਖਾਂ ਜਦੋਂ ਮੈਂ ਸੱਚ ਕਹਿ ਦਿੰਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੀਵਾਂ ਤੇ ਜਦੋਂ ਮੈਂ ਸਮਝੌਤੇ ਕਰਦਾ ਜਦੋਂ ਮੈਂ ਝੂਠ ਬੋਲਦਾ ਮੈਂ ਸੱਚ ਆਪਣੀ ਜ਼ਬਾਨ ਤੋਂ ਨਹੀਂ ਬੋਲਦਾ ਵਿਸਰੈ ਮਰ ਜਾਉ ਫਿਰ ਅੰਦਰ ਜਾਣ ਨਹੀਂ ਰਹਿੰਦੀ ਫਿਰ ਕਾਹਦਾ ਜਿਉਣਾ ਹੈ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕ ਜਹ ਪ੍ਰੀਤ ਨਹੀਂ ਭਗਵੰਤ ਉਹ ਕਾਹਦਾ ਜਿਉਣਾ ਹੈ ਪਰਮਾਤਮਾ ਨਾਲ ਜੁੜਦੇ ਹਾਂ ਤੇ ਜਾਨ ਜੀ ਪੈ ਜਾਂਦੀ ਹੈ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਾਂ ਤੇ ਕਾਹਦੀ ਫਿਰ ਕੋਈ ਜਾਨ ਨਹੀਂ ਸਾਡੇ 'ਚ ਫਿਰ ਤੇ ਮਰ ਗਏ ਤੇ ਜਿਹੜਾ ਬੰਦਾ ਅੰਦਰੋਂ ਮਰ ਗਿਆ ਉਹਦੇ ਬਾਹਰ ਦੇ ਜਿਉਣ ਨੂੰ ਵੀ ਕੀ ਕਹੀ ਕਰੀਏ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂਦਾ ਉਹ ਹੈ ਜਿਹੜਾ ਪਰਮਾਤਮਾ ਨੂੰ ਮਹਿਸੂਸ ਕਰਦਾ ਹੈ ਜਿਹੜਾ ਸੱਚ ਤੇ ਚੱਲਦਾ ਹੈ ਜਿਹੜਾ ਨਾਮ ਨੂੰ ਮਹਿਸੂਸ ਕਰਦਾ ਹੈ ਜਿਹੜਾ ਰੱਬ ਨਾਲ ਜੁੜਿਆ ਹੋਇਆ ਰੱਬ ਨਾਲ ਜੁੜਿਆ ਬੰਦਾ ਗਲਤ ਕੰਮ ਨਹੀਂ ਕਰ ਸਕਦਾ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ ਜਿਹੜਾ ਪਰਮਾਤਮਾ ਨੂੰ ਨੇੜੇ ਜਾਣਦਾ ਗਲਤ ਕੰਮ ਨਹੀਂ ਕਰਦਾ ਮਾੜੇ ਕੰਮ ਬੰਦਾ ਕਰਦਾ ਹੀ ਉਦੋਂ ਹੈ ਜਦੋਂ ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ ਤੇ ਜਦੋਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਾਂਗੇ ਫਿਰ ਮਾੜੇ ਕੰਮ ਆਪਣੇ ਆਪ ਖਤਮ ਹੋ ਜਾਣਗੇ ਇਸ ਕਰਕੇ ਕਹਿੰਦੇ ਭਾਈ ਦਿਨ ਰਾਤ ਜਦੋਂ ਮੌਕਾ ਮਿਲੇ ਜਦੋਂ ਸਮਾਂ ਮਿਲੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ ਛਿਨ ਛਿਨ ਔਧ ਬਿਹਾਤ ਹੈ ਵੇਖੋ ਨੌਵੇਂ ਪਾਤਸ਼ਾਹ ਦਾ ਬਚਨ ਬੋਲ ਕੇ ਪੜ੍ਹ ਲਈਏ ਫਿਰ ਜ਼ਿਆਦਾ ਰਸ ਆਉਂਦਾ ਬਾਣੀ ਗਾ ਕੇ ਜਦੋਂ ਪੜ੍ਹੀ ਜਾਂਦੀ ਫਿਰ ਆਨੰਦ ਬਹੁਤਾ ਆਉਂਦਾ ਇੱਦਾਂ ਹੀ ਪੜ੍ਹਿਆ ਕਰੋ ਘਰਾਂ 'ਚ ਸਿੰਘੋ ਭਾਵੇਂ ਆਵਾਜ਼ ਬੇਸੁਰੀ ਹੋਈ ਹੋਵੇ ਪਰ ਗਾਇਆ ਕਰੋ ਗਾਉਣ ਨਾਲ ਬਹੁਤ ਸਵਾਦ ਆਉਂਦਾ ਬਾਣੀ ਨੂੰ ਲੈ ਨਾਲ ਪੜ੍ਹਿਆ ਕਰੋ ਗਾ ਗਾ ਕੇ ਪੜ੍ਹਿਆ ਕਰੋ ਜਪਜੀ ਸਾਹਿਬ ਹੈ ਬਹਿ ਕੇ ਕਿਤੇ ਚੌਂਕੜਾ ਮਜਬੂਰੀ ਹੋਵੇ ਕੋਈ ਬਹੁਤੀ ਕਿਤੇ ਚਲੋ ਗੱਲ ਵੱਖਰੀ ਹੈ ਨਹੀਂ ਤੇ ਤੁਸੀਂ ਰਹਿ ਰਸ ਦਾ ਪਾਠ ਕਰਨਾ ਹੈ ਕਰੋ ਆਨੰਦ ਨਾਲ ਮਹਿਸੂਸ ਕਰਕੇ ਰਹਿ ਰਸ ਦਾ ਪਾਠ ਹੀ ਆਨੰਦ ਦੇ ਦਿੰਦਾ ਨਿਬੇੜੇ ਨਾ ਕਰੋ ਏਦੂ ਵੱਡਾ ਮਾੜਾ ਕੀ ਹੋਏਗਾ ਬੰਦਾ ਪਾਠ ਨਿਬੇੜੇ ਵਾਂਗੂ ਕਰੇ ਏਦੂ ਵੱਡਾ ਬੰਦੇ ਏਦੂ ਵੱਡੀ ਭੈੜਾ ਖਿਆਲ ਕੀ ਹੋ ਸਕਦਾ ਬੰਦਾ ਪਾਠ ਕਰਦਾ ਇੱਦਾਂ ਸੋਚੀ ਜਾਵੇ ਚਾਰ ਕਦੋਂ ਨਿਬੜੂ ਸੋਚ ਕੇ ਵੇਖੋ ਤੁਸੀਂ ਵੀ ਕਿੱਡੀ ਭੈੜੀ ਗੱਲ ਹੈ ਵੀ ਬੰਦਾ ਇੱਦਾਂ ਸੋਚੇ ਵੀ ਕਦੋਂ ਨਿਬੜੂ ਇਹ ਕਦੋਂ ਨਿਬੜੂ ਕਦੋਂ ਜਿਵੇਂ ਆਪਾਂ ਕਿਸੇ ਬੰਦੇ ਤੋਂ ਅੱਗੇ ਬੈਠੇ ਹੋਈ ਵੀ ਕਦੋਂ ਮਗਰੋਂ ਲਹੂ ਇਹ ਹੁਣ ਹਟਦਾ ਹੀ ਨਹੀਂ ਹੁੰਦਾ ਹੀ ਇਹ ਹੋ ਤਾਂ ਵਿੱਚ ਵੀ ਕੋਈ ਬੈਠਾ ਹੋਵੇ ਇੱਦਾਂ ਵੀ ਕਦੋਂ ਹਟੂ ਇਹ ਹੁਣ ਵਿੱਚ ਹੋ ਸਕਦਾ ਕੋਈ ਹੋਵੇ ਇੱਦਾਂ ਦਾ ਬੰਦਾ ਵੀ ਹੋ ਸਕਦਾ ਹੁੰਦੇ ਹੀ ਨੇ ਚਲੋ ਹੁਣ ਵੇਖੋ ਸਾਰਿਆਂ ਲਈ ਤੇ ਪ੍ਰਬੰਧ ਕਰਨਾ ਵੀ ਔਖਾ ਹੈ ਨਾ ਰਾਤ ਇਦੂ ਅੱਧਾ ਪੰਡਾਲ ਲਾਇਆ ਸੀ ਇਹਨਾਂ ਨੇ ਤੇ ਰਾਤ ਜਗ੍ਹਾ ਸਾਰੀ ਭਰ ਗਈ ਅੱਜ ਸਾਰੇ ਦਿਨ ਦੇ ਲੱਗੇ ਹੋਣਗੇ ਸਵੇਰ ਦੇ ਤਿਆਰੀਆਂ ਕਰਨ ਕਿੱਡਾ ਪ੍ਰਬੰਧ ਅੱਜ ਦੂਜਾ ਦੀਵਾਨ ਹੈ ਕੱਲ੍ਹ ਅਜੇ ਇੱਕ ਬਾਕੀ ਤੇ ਐਡੇ ਵੱਡੇ ਪੰਡਾਲ ਵਿੱਚ ਤੇ ਸਾਊਂਡ ਦੀ ਆਵਾਜ਼ ਦੂਰ ਤੱਕ ਸਪੀਕਰ ਹੀ ਨਹੀਂ ਸਾਊਂਡ ਹੀ ਨਹੀਂ ਪਹੁੰਚਦੀ ਰਾਸ਼ ਇਹਦੇ ਹੁਣ ਇੰਨੀ ਸੰਗਤ ਨੂੰ ਇੱਕਦਮ ਪ੍ਰਸ਼ਾਦਾ ਛਕਾਉਣਾ ਪਵੇ ਘੱਟ ਤੋਂ ਘੱਟ 5000 ਤੇ ਸੇਵਾਦਾਰ ਚਾਹੀਦਾ ਛਕਾਉਣ ਵਾਸਤੇ 4-5 ਹਜ਼ਾਰ ਫਿਰ ਛਕਾਵੇ ਹੁਣ ਬਹੁਤ ਕਮੀਆਂ ਰਹਿ ਜਾਂਦੀਆਂ ਹੈ ਤੇ ਕਈ ਬੰਦੇ ਆਪਣਾ ਘਰ ਸਮਝਦੇ ਆਪਣਾ ਸਿਸਟਮ ਉਹ ਚੱਲ ਕੋਈ ਨਹੀਂ ਭਾਈ ਹੁਣ ਇੰਨੇ ਰਸ਼ ਹੋਵੇ ਵੀ ਕੀ ਤੇ ਕਈ ਫਿਰ ਨਗੋਚਾਂ ਵਾਲੇ ਹੁੰਦੇ ਨੇ ਥੋੜ੍ਹੇ ਜਿਹੇ ਬਸ ਨਿੱਕੀਆਂ ਨਿੱਕੀਆਂ ਗੱਲਾਂ ਫੜਨ ਵਾਲੇ ਹੁੰਦੇ ਨੇ ਉਹਨਾਂ ਦਾ ਮਨ ਕਾਲਾ ਹੀ ਪਿਆ ਰਹਿੰਦਾ ਹੈ ਤਾਂ ਕਰਕੇ ਅਰਜ ਕਰਦੇ ਰਹੀਦਾ ਘੱਟ ਖਾਓ ਘੱਟ ਸੌਵੋ ਹਿਸਾਬ ਨਾਲ ਜਿੰਨੀ ਲੋੜ ਹੈ ਇੰਨਾ ਹੀ ਆਰਾਮ ਕਰੋ ਜੇ 5-6 ਘੰਟੇ ਨੀਂਦਰ ਹੈ ਤੇ ਠੀਕ ਹੈ ਇਹ ਨਹੀਂ ਵੀ 10-10 ਘੰਟੇ ਵੀ ਬਿਸਤਰਾ ਵੀ ਕਵੇ ਛੱਡ ਦੇ ਬਾਪੂ ਖਿਹੜਾ ਹੁਣ ਵੀ ਉੱਠ ਪਏ ਵੀ ਹੁਣ ਕਈ ਇੱਦਾਂ ਦੇ ਵੀ ਹੁੰਦੇ 10-10 ਘੰਟੇ ਸੁੱਤੇ ਰਹਿੰਦੇ ਆ ਤੇ ਜੇ ਹੁਣ ਮੰਨ ਲਓ ਕੋਈ ਬੰਦਾ ਇੱਥੇ ਸੰਗਤ ਵਿੱਚ ਬੈਠਾ ਹੈ ਜੇ ਹੁਣ ਮੰਨ ਲਓ ਇੱਕ ਪ੍ਰਸ਼ਾਦਾ ਛੱਕ ਕੇ ਹਲਕਾ ਜਿਹਾ ਛੱਕ ਕੇ ਬਹਿ ਜੇ ਬਹੁਤ ਸੋਹਣਾ ਬਹਿ ਸਕਦਾ ਤੇ ਜੇ ਆਉਂਦੇ ਨਹੀਂ 6-7 ਛਪੀਲਾ ਹੋਰ ਦੇ ਜਾ ਇੱਕ ਇੱਕ ਹੋਰ ਦੇ ਜਾ ਬਾਬਾ ਉਹ ਪ੍ਰਸ਼ਾਦਾ ਹੁਣ 7-8 ਪ੍ਰਸ਼ਾਦੇ ਛੱਕ ਕੇ ਤੇ ਜੇ ਇਦਾਂ ਬੈਠੇ ਫਿਰ ਉਹ ਪਾਸੇ ਹੀ ਮਾਰੇਗਾ ਫਿਰ ਉਹ ਕਰੇਗਾ ਕੀ ਉਹਦਾ ਮਨ ਕਾਲਾ ਹੀ ਪੈਣਾ ਫਿਰ ਤਾਂ ਕਰਕੇ ਕਿਹਾ ਬਈ ਘੱਟ ਖਾਣਾ ਘੱਟ ਸੌਣਾ ਹਉ ਤਿਸ ਘੋਲ ਘੁਮਾਇਆ ਗੁਰਮਤਿ ਰਿਧੈ ਗਰੀਬੀ ਆਵੈ ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ ਹਉ ਤਿਸ ਘੋਲ ਘੁਮਾਇਆ ਪਰ ਦਰ ਬਹਿਨੋ ਹੱਥ ਨਾ ਲਾਵੈ ਹਉ ਤਿਸ ਘੋਲ ਘੁਮਾਇਆ ਥੋੜਾ ਸਮੈਂ ਥੋੜਾ ਹੀ ਖਾਵੈ ਘੱਟ ਖਾਣਾ ਤੇ ਘੱਟ ਸੌਣਾ ਇਹ ਬੜਾ ਕੰਮ ਦਿੰਦਾ ਭਾਈ ਨਹੀਂ ਤੇ ਐਵੇਂ ਗੁੱਸਾ ਚੜੀ ਜਾਣਾ ਹੈ ਐਵੇਂ ਹੀ ਮਨ ਕਾਲਾ ਜਿਹਾ ਪਈ ਜਾਏਗਾ ਹਰ ਵੇਲੇ ਬੰਦਾ ਗੁੱਸੇ ਗੁੱਸੇ ਵਿੱਚ ਹੀ ਮਨ ਕਾਲਾ ਜਿਹਾ ਪਈ ਜਾਂਦਾ ਰਹਿਣਾ ਹੈ ਹਿਸਾਬ ਦਾ ਖਾਧਾ ਹੋਵੇ ਬੰਦਾ ਠੀਕ ਰਹਿੰਦਾ ਰਿਲੈਕਸ ਰਹਿੰਦਾ ਸ਼ਾਂਤ ਰਹਿੰਦਾ ਇਹ ਚੀਜ਼ਾਂ ਕਾਊਂਟ ਕਰਦੀਆਂ ਨੇ ਸਾਡੀ ਜ਼ਿੰਦਗੀ 'ਚ ਇਹ ਕੰਮ ਆਉਂਦੀਆਂ ਨੇ ਸੋ ਕਈ ਵਾਰੀ ਸਾਡਾ ਮਨ ਕਾਲਾ ਜਿਹਾ ਪਿਆ ਹੁੰਦਾ ਕਦੋਂ ਹਟੂ ਕਦੋਂ ਮਗਰੋਂ ਲੈਣਗੇ ਇਹ ਕਈ ਇੱਦਾਂ ਇੱਦਾਂ ਤੇ ਬਾਣੀ ਪੜ੍ਹਦਿਆਂ ਇੱਦਾਂ ਦਾ ਖਿਆਲ ਨਾ ਲਿਆਇਓ ਕਦੀ ਇੱਥੇ ਤੇ ਚਲੋ ਕੋਈ ਨਹੀਂ ਪਰ ਬਾਣੀ ਪੜ੍ਹਦਿਆਂ ਮਨ ਇੱਦਾਂ ਦਾ ਖਿਆਲ ਨਾ ਆਵੇ ਵੀ ਕਦੋਂ ਨਿਬੜੂਗਾ ਲੈ ਦੱਸੋ ਇਦੂ ਮਾੜਾ ਕੀ ਸੋਏਗਾ ਫੁਰਨਾ ਹੀ ਵੀ ਇੱਦਾਂ ਦਾ ਖਿਆਲ ਆਈ ਜਾ ਵੀ ਕਦੋਂ ਨਿਬੜੂ ਇਹ ਕਦੋਂ ਨਿਬੜੂ ਇੱਦਾਂ ਨਹੀਂ ਸੋਚਣਾ ਤੇ ਕਈ ਤੇ ਫਿਰ ਜਪਜੀ ਸਾਹਿਬ ਪੜ੍ਹ ਲਿਆ ਲੈ ਆਹ ਹੋ ਗਿਆ ਜਪਜੀ ਸਾਹਿਬ ਟਿੱਕ ਮਾਰ ਕਰਤੀ ਇਹ ਹੁਣ ਆਹ ਜਾਪ ਸਾਹਿਬ ਹੋ ਗਿਆ ਇਹ ਆਹ ਸਵਈਏ ਆਹ ਹੋ ਗਏ ਚੌਪਈ ਪੜ੍ਹ ਲਈ ਲੈ ਇਹ ਆਹ ਨਿਬੜ ਗਿਆ ਆਨੰਦ ਸਾਹਿਬ ਛੇਤੀ ਛੇਤੀ ਗੁਟਕਾ ਫਟਾਫਟ ਇੱਦਾਂ ਹੁੰਦਾ ਹੈ ਛੇਤੀ ਛੇਤੀ ਨਿਬੇ ਇਹ ਆਨੰਦ ਸਾਹਿਬ ਹੋ ਗਿਆ ਲੱਖ ਰੱਖੋ ਬਸ ਵੀ ਸਾਹ ਜਾਂ ਸੌਖਾ 24 ਘੰਟੇ ਲੰਘ ਜਾਣ ਹੁਣ ਫਿਰ ਵੇਖਾਂਗੇ ਗੱਲ ਨੂੰ ਇਹ ਨਿਬੇੜਾ ਹੈ ਤੇ ਦੱਸੋ ਨਿਬੇੜੇ ਦਾ ਕੀ ਰਸ ਹੈ ਵੱਧਾ ਚੱਟੀ ਜੋ ਪਰੈ ਨਾ ਗੁਣ ਨਾ ਉਪ ਇਹਨੂੰ ਫਾਰਮੈਲਿਟੀ ਕਹਿੰਦੇ ਕੱਲ ਆਪਾਂ ਗੱਲ ਕੀਤੀ ਸੀ ਇਹ ਧਰਮ ਦੇ ਨਾਂ ਤੇ ਕਰਮ ਕਾਂਡ ਹੋ ਗਿਆ ਕਰਮ ਕਾਂਡ ਨੂੰ ਆਪਾਂ ਕਰਮ ਕਾਂਡ ਫਾਰਮੈਲਿਟੀ ਤੇ ਧਰਮ ਦੇ ਨਾਂ ਤੇ ਫਾਰਮੈਲਿਟੀ ਕਾਹਦੀ ਹੈ ਇਹ ਮਨ ਦਾ ਵਿਸ਼ਾ ਹੈ ਧਰਮ ਇਹਦੇ ਤੇ ਫਾਰਮੈਲਿਟੀ ਕਾਹਦੀ ਕਰਨੀ ਹੈ ਬਾਈ ਇਹ ਤੇ ਦਿਲੋਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਕੱਲ ਵੀ ਗੱਲ ਹੋਈ ਸੀ ਦਿਲੋਂ ਇੱਥੇ ਕੋਈ ਆਪਾਂ ਦਿਖਾਵਾ ਨਹੀਂ ਕਰਨਾ ਕੋਈ ਕਰਮ ਕਰਕੇ ਧਰਮ ਨਹੀਂ ਧਰਮ ਕਰਮ ਤੇ ਹੋ ਸਕਦਾ ਕਰਮ ਧਰਮ ਨਹੀਂ ਹੁੰਦਾ ਫਿਰ ਬੇਨਤੀ ਸਮਝ ਲਓ ਕਰਮ ਧਰਮ ਨਹੀਂ ਹੁੰਦਾ ਧਰਮ ਕਰਮ ਹੋ ਸਕਦਾ ਜਿਵੇਂ ਆਪਾਂ ਪਹਿਲਾਂ ਸਮਝ ਲਈਏ ਇਹ ਹੋ ਗਿਆ ਧਰਮ ਫਿਰ ਕਰੀਏ ਇਹ ਹੋ ਗਿਆ ਕਰਮ ਆਪਾਂ ਪਹਿਲਾਂ ਕਰੀਏ ਕਰਮ ਫਿਰ ਸਮਝੀਏ ਫਿਰ ਨਹੀਂ ਹੋ ਸਕਦਾ ਪਖੰਡੀ ਹੋਵੇ ਪੰਚਮ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ ਵੇਖੋ ਲਓ ਇਸੇ ਨੂੰ ਸਮਝ ਲੈਂਦੇ ਹਾਂ ਅੱਜ ਥੋੜ੍ਹਾ ਜਿਹਾ ਧਿਆਨ ਨਾਲ ਸਮਝਿਓ ਰਹਾਉ ਦੀਆਂ ਪੰਕਤੀਆਂ ਨੇ ਸੰਤੋ ਸਾਗਰ ਪਾਰ ਉਤਰੀਏ ਕਹਿੰਦੇ ਉਹ ਪਾਰ ਉਤਾਰਾ ਹੋ ਜਾਂਦਾ ਉਹਦਾ ਕਿਹਦਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਪਰ ਬੜੇ ਲੋਕ ਇਹ ਨੇ ਜਿਹੜੇ ਕਰਮ ਧਰਮ ਬਸ ਇੱਕ ਫਾਰਮੈਲਿਟੀ ਬਣਾਈ ਹੋਈ ਹੈ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਫਾਰਮੈਲਿਟੀ ਕਰਦੇ ਨੇ ਉਹ ਨਹੀਂ ਪ੍ਰਵਾਨ ਹੁੰਦੇ ਧਿਆਨ ਨਾਲ ਸੁਣਿਓ ਹੁਣ ਜਿਹੜੀ ਬੀਬੀ ਕੋਲ ਕੋਈ ਬੱਚਾ ਹੋਵੇ ਰੋਂਦਾ ਹੈ ਉਹਦਾ ਬੱਚੇ ਦਾ ਖਿਆਲ ਭੈਣ ਨੇ ਰੱਖਣਾ ਹੈ ਤੇ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜੇ ਕੋਈ ਮੱਥਾ ਟੇਕਣ ਨਾਲ ਆਵੇ ਪਿੱਛੇ ਹੀ ਫਿਰ ਤੁਸੀਂ ਆਪ ਹੀ ਪਹਿਰੇਦਾਰ ਜਿਹੜੇ ਨੇ ਪਿੱਛੇ ਹੀ ਬਿਠਾ ਲਿਆ ਕਰੋ ਆਪ ਹੀ ਕਿਉਂਕਿ ਫਿਰ ਜੇ ਇੱਕ ਵੀ ਵਿੱਚ ਹਿੱਲੇਗਾ ਸਾਰਿਆਂ ਦਾ ਧਿਆਨ ਉਧਰ ਨੂੰ ਹੋ ਜਾਂਦਾ ਲਓ ਹੁਣ ਇਕਾਗਰਤਾ ਬਣਾ ਕੇ ਰੱਖਿਓ ਪੂਰਾ ਧਿਆਨ ਇਕਾਗਰ ਕਰਕੇ ਰੱਖਿਓ ਪੰਚਮ ਪਾਤਸ਼ਾਹ ਸਾਨੂੰ ਦੱਸ ਕਿਵੇਂ ਰਹੇ ਆ ਸਮਝਾ ਰਹੇ ਆ ਵੀ ਕਰਮ ਧਰਮ ਜਿਹੜਾ ਤੇ ਤੇਰੇ ਜਮ ਹੀ ਲੁੱਟ ਲੈਂਦੇ ਆ ਜਮ ਇਸ ਗੱਲ ਨੂੰ ਸਮਝ ਲੈਣਾ ਹਾਂਜੀ ਧਿਆਨ ਨਾਲ ਸੁਣਿਓ ਪੜੋ ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾਗਤੀ ਲੁਟੈ ਕਰਮ ਧਰਮ ਪਾਖੰਡ ਜੋ ਦਿਸਹਿ ਜਿਹੜੇ ਦਿਸਦੇ ਨੇ ਤਿਨ ਜਮ ਜਾਗਤੀ ਲੁਟੈ ਹੁਣ ਜਿਹੜੇ ਦੇ ਅਰਥ ਟੀਕਾਕਾਰਾਂ ਨੇ ਲਿਖੇ ਆ ਉਹਦੇ ਚ ਇਦਾਂ ਹੀ ਲਿਖਿਆ ਵੀ ਭਾਈ ਮਸੂਲੀਆ ਹੀ ਜਮ ਲੁੱਟ ਲੈਂਦੇ ਆ ਜਮ ਲੁੱਟ ਲੈਂਦੇ ਆ ਇੰਨੀ ਗੱਲ ਲਈ ਜੇ ਆਪਾਂ ਸਹੀ ਢੰਗ ਨਾਲ ਸਮਝੀਏ ਆਪਾਂ ਸੁਣਿਆ ਹੈ ਬਚਪਨ ਵਿੱਚ ਇਦਾਂ ਨਿੱਕੇ ਹੁੰਦਿਆਂ ਮੈਂ ਵੀ ਸੁਣਦਾ ਰਿਹਾ ਅੱਜ ਕੱਲ੍ਹ ਇਦਾਂ ਹੀ ਵੀ ਜਦੋਂ ਬੰਦੇ ਨੂੰ ਜਮ ਫੜ ਕੇ ਲਿਜਾਂਦੇ ਨੇ ਨਾ ਤੇ ਉਹ ਫਿਰ ਬੰਦਾ ਰਾਹ 'ਚ ਕਹਿੰਦਾ ਮੈਂ ਪਾਣੀ ਪੀਣਾ ਹੈ ਕਹਿੰਦੇ ਫਿਰ ਆ ਐਂ ਕਰ ਜਿਹੜਾ ਤੂੰ ਪਾਠ ਕੀਤਾ ਸੀ ਉਹਦਾ ਫਲ ਮੈਨੂੰ ਦੇ ਦੇ ਮੈਂ ਤੈਨੂੰ ਪਾਣੀ ਪਿਆ ਦੇਣਾ ਕਹਿੰਦੇ ਰਾਹ 'ਚ ਹੀ ਲੁੱਟ ਲੈਂਦੇ ਨੇ ਵੀ ਸਿਰੇ ਤੱਕ ਤੁਹਾਡੇ ਕਰਮ ਧਰਮ ਪਹੁੰਚਦੇ ਹੀ ਨਹੀਂ ਜੰਮ ਰਾਹ 'ਚ ਲੁੱਟ ਰਹਿੰਦੇ ਨੇ ਪਰ ਅਸਲ ਵਿੱਚ ਜੰਮ ਕੀ ਨੇ ਸਾਡੇ ਵਕਾਰ ਨੇ ਵਕਾਰ ਹੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਉਂਦਿਆਂ ਦੇ ਜੰਮ ਹੀ ਨੇ ਸਾਨੂੰ ਚੰਬੜੇ ਹੋਏ ਜਮਾਂ ਦੀ ਮਾਰ ਸਹਿਣੀ ਕੀ ਹੈ ਅਸੀਂ ਤੇ ਅੱਜ ਸਹਿ ਰਹੇ ਹਾਂ ਜਮ ਕਬੀਰ ਸਾਹਿਬ ਕਹਿੰਦੇ ਕਬੀਰ ਜਮ ਕਾ ਠੇਂਗਾ ਇਹ ਬੁਰਾ ਹੈ ਤੇ ਵੇਖੋ ਛਿੱਤਰ ਪਵਾਉਂਦੇ ਨੇ ਸਾਨੂੰ ਇਹ ਇਹਨਾਂ ਦੀ ਮਾਰ ਆਪਾਂ ਅੱਜ ਸਹਿ ਰਹੇ ਹਾਂ ਅੱਜ ਮਾਰ ਝੱਲ ਰਹੇ ਹਾਂ ਇਹਨਾਂ ਦੀ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਲਓ ਬੋਲ ਕੇ ਪੜ੍ਹਦੇ ਹਾਂ ਸਾਰੇ ਪੜਿਓ ਸਾਰੇ ਪੜਿਆ ਕਰੋ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਗੱਜ ਕੇ ਬਈ ਉਹ ਨਹੀਂ ਸਹਿਆ ਏਕ ਜੋ ਸਾਧੂ ਮੋਹੇ ਮਿਲਿਓ ਏਕ ਜੋ ਸਾਧੂ ਮੋਹੇ ਮਿਲਿਓ ਏਕ ਜੋ ਸਾਧੂ ਗੱਜ ਕੇ ਮੋਹੇ ਮਿਲਿਓ ਏਕ ਜੋ ਸਾਧੂ ਮੋਹੇ ਮਿਲਿਓ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ ਸਾਰੇ ਬੋਲੋ ਏਕ ਜੋ ਸਾਧੂ ਬੋਲੋ ਤਿਨ ਲੀਆ ਅੰਚਲ ਫੇਰ ਕਹੀਏ ਬਈ ਹਾਂ ਏਕ ਜੋ ਸਾਧੂ ਮੋਹੇ ਮਿਲਿਓ ਫੇਰ ਕਹੋ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਠੇਂਗਾ ਬੁਰਾ ਹੈ ਇਹ ਵਕਾਰਾਂ ਦੀ ਮਾਰ ਬੜੀ ਭੈੜੀ ਹੈ ਜੀ ਕਾਮ ਬੜੀ ਭੈੜੀ ਮਾਰ ਹੈ ਕ੍ਰੋਧ ਦੀ ਬੜੀ ਭੈੜੀ ਮਾਰ ਹੈ ਬੜਾ ਤੰਗ ਹੁੰਦਾ ਹੈ ਬੰਦਾ ਕਾਮ ਕ੍ਰੋਧ ਕਾਇਆ ਕੋ ਗੱਲ ਏ ਜਿਉਂ ਕੰਚਨ ਸੁਹਾਗਾ ਢਾਲੇ ਜਿਹੜੇ ਦਿਸਣ ਵਾਲੇ ਸਾਡੇ ਕਰਮ ਧਰਮ ਨੇ ਉਹ ਤੇ ਕਹਿੰਦੇ ਲੁੱਟੇ ਹੀ ਜਾਂਦੇ ਨੇ ਕਿਵੇਂ ਭਲਾ ਹੁਣ ਮੈਂ ਕਰਮ ਕੀ ਕਰਦਾ ਵੀ ਮੈਂ ਜੀ ਤੀਰਥਾਂ ਤੇ ਇਸ਼ਨਾਨ ਕਰਦਾ ਹੰਕਾਰ ਨੂੰ ਹੀ ਪੱਠੇ ਪੈ ਗਏ ਹੰਕਾਰ ਹੀ ਲੁੱਟ ਕੇ ਲੈ ਗਿਆ ਸਾਡਾ ਜਿਹੜਾ ਜੰਮ ਸਾਡੇ ਅੰਦਰ ਬੈਠਾ ਹੈ ਹੰਕਾਰ ਉਹਨੂੰ ਹੀ ਪੱਠੇ ਪੈ ਗਏ ਲੋਭ ਦੀ ਪੂਰਤੀ ਵਾਸਤੇ ਬੰਦਾ ਕਰਮ ਧਰਮ ਕਰਦਾ ਫਿਰਦਾ, ਲੋਭ ਹੀ ਖਾ ਗਿਆ, ਲੋਭ ਹੀ ਲੁੱਟ ਕੇ ਲੈ ਗਿਆ। ਜਿਹੜਾ ਬੰਦਾ ਕਾਮਨਾਵਾਂ ਦੇ ਧੱਕੇ ਚੜਿਆ, ਇਛਾਵਾਂ ਰੱਖਦਾ ਹੈ, ਉਹਦੀ ਕਾਮਨਾ ਨੂੰ ਹੀ ਪੱਠੇ ਪੈ ਗਏ। ਹੁਣ ਵੇਖੋ ਨਾ ਜੀ, ਕਾਮਨਾ ਕੀ ਹੈ? ਵੀ ਪੁੱਤ ਹੋ ਜੇ, ਉਹਦੇ ਲਈ ਬੰਦਾ ਅਰਦਾਸ ਕਰਾਉਂਦਾ ਹੈ, ਦੇਗ ਕਰਾਉਂਦਾ ਹੈ, ਅਰਦਾਸ ਕਰਾਉਂਦਾ ਹੈ, ਰਮਾਲਾ ਚੜਾਉਂਦਾ ਹੈ, ਇਹ ਉਹਦਾ ਜਿਹੜਾ ਧਰਮ ਹੈ, ਇਹ ਜਿਹੜਾ ਉਹਨੇ ਕੀਤਾ ਹੈ ਸਾਰਾ ਕੁਝ, ਇਹ ਫਿਰ ਉਹ ਜਿਹੜੀ ਕਾਮਨਾ ਹੈ ਇਹ ਉਹ ਵੀ ਖਾ ਗਈ। ਇਹੀ ਜਮ ਨੇ, ਇਹਨਾਂ ਦੀ ਪੂਰਤੀ ਵੀ ਹੁੰਦੀ ਹੈ ਫਿਰ ਕਰਮ ਧਰਮ। ਜਿਹੜੇ ਕਰਮ ਧਰਮ ਦਿਸਦੇ ਨੇ, ਪਾਖੰਡ ਜੋ ਦਿਸ ਹੈ, ਤਿੰਨ ਜਮ ਜਾ ਗਾਤੀ ਲੁੱਟੈ, ਇਹ ਜਮ ਹੀ ਲੁੱਟ ਲੈਂਦੇ ਆ। ਆਪਣੇ ਹੰਕਾਰ ਦੀ ਪੂਰਤੀ ਵਾਸਤੇ ਬੰਦਾ ਕਰਦਾ ਹੈ, ਹੰਕਾਰ ਹੋ ਗਿਆ ਉਹਦੇ ਕਰਕੇ ਵੀ ਲੋਕੀ ਕਹਿਣ ਵੀ ਐਂ ਕਰਦਾ ਹੈ, ਲੋਕੀ ਕਹਿਣ ਵੀ ਬਹੁਤ ਪਾਠ ਕਰਦਾ, ਲੋਕੀ ਐਂ ਕਹਿਣ, ਦੁਨੀਆਂ ਨੂੰ ਖੁਸ਼ ਕਰਦਾ ਹੈ, ਆਪਣੇ ਹੰਕਾਰ ਨੂੰ ਪੱਠੇ ਪਾ ਰਿਹਾ ਹੈ, ਆਪਣੇ ਆਪ ਨੂੰ ਹੀ ਖੁਸ਼ ਕਰ ਰਿਹਾ। ਇਹ ਲੁੱਟ ਲਿਆ ਜਮਾ ਨਹੀਂ, ਇਹਦੇ ਵਿਕਾਰ ਅੰਦਰ ਹੀ ਬੈਠੇ ਨੇ, ਉਹ ਸਗੋਂ ਖੁਰਾਕ ਬਣਾ ਲੈਂਦੇ ਨੇ। ਤੇ ਜੇ ਕਿਤੇ ਨਿਰਵਾਣ ਹੋ ਕੇ ਪਰਮਾਤਮਾ ਦੀ ਕੀਰਤੀ ਕਰੇ, ਅੱਗੇ ਪੜ੍ਹੋ, ਨਿਰਵਾਣ ਕੀਰਤਨ ਗਾਵ ਉਹ ਕਰਦੇ ਗਾ, ਨਿਰਵਾਣ ਕੀਰਤਨ ਗਾਵ ਉਹ ਕਰਦੇ ਗਾ, ਨਿਮਖ ਸਿਮਰਤ ਜਿਤ ਛੂਟੈ। ਨਿਰਵਾਣ ਹੋ ਕੇ ਇੱਛਾ ਨਾ ਰੱਖੇ ਕੋਈ, ਇੱਛਾ ਨਾ ਰੱਖੇ, ਪਰਮਾਤਮਾ ਦੀ ਕੀਰਤੀ ਕਰੀ ਚੱਲੇ ਬਸ, ਨਿਮਖ ਸਿਮਰਤ ਜਿਤ ਛੂਟੈ। ਇਹ ਤੇ ਮਾੜਾ ਜਿਹਾ ਸਿਮਰਨ ਵੀ ਤਾਰ ਦਿੰਦਾ ਬੰਦੇ ਨੂੰ, ਪਰਮਾਤਮਾ ਨੂੰ ਚੇਤਾ ਤੇ ਕਰੇ ਦਿਲੋਂ। ਅੱਗੇ ਵੇਖੋ ਰਹਾਓ ਦੀਆਂ ਪੰਕਤੀਆਂ, ਸੰਤੋ ਪੜੋ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਜੇ ਕੋਈ ਗੁਰਮੁਖਾਂ ਦਾ ਬਚਨ ਕਮਾਉਂਦਾ ਹੈ ਨਾ ਭਾਈ, ਉਹਦਾ ਪਾਰ ਉਤਾਰਾ ਹੁੰਦਾ ਹੈ, ਗੁਰੂ ਦੀ ਕਿਰਪਾ ਨਾਲ ਉਹਦਾ ਪਾਰ ਉਤਾਰਾ ਹੁੰਦਾ। ਜਿਹੜਾ ਸੰਗਤ ਵਿੱਚ ਇੱਦਾਂ ਆਵੇ, ਗੁਰਮੁਖਾਂ ਦੀ ਗੱਲ ਸਮਝ ਕੇ ਮੰਨ ਲਵੇ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਇਸ ਕਰਕੇ ਦਿਖਾਵੇ ਦੇ ਕਰਮ ਧਰਮ ਨਹੀਂ ਕਰਨੇ, ਬੜੀ ਦੁਨੀਆ ਕਰਦੀ ਹੈ, ਕੀ ਆ ਵੇਖੋ। ਹਾਂਜੀ, ਕੋਟ ਤੀਰਥ ਮਜਨ ਸ਼ਨਾਨਾ, ਇਸ ਕਲ ਮਹਿ ਮੈਲ ਪਰੀਚੈ। ਕਹਿੰਦੇ ਸਗੋਂ ਹੰਕਾਰ ਵਧੀ ਜਾਂਦਾ ਹੈ। ਜਿਵੇਂ ਹੁਣ ਮੰਨ ਲਓ ਕਈ ਵਾਰੀ ਯਾਤਰਾ, ਮੈਂ ਵੀ ਬਚਪਨ 'ਚ ਗਿਆ, ਜਦੋਂ ਕਿਤੇ ਯਾਤਰਾ ਜਾਣਾ ਤੇ ਏਦਾਂ ਲਿਸਟ ਬਣਾ ਲੈਣੀ, ਇੱਕ ਗੁਰਦੁਆਰਾ ਵੇਖਿਆ, ਦੋ ਵੇਖੇ, ਤਿੰਨ ਵੇਖੇ, ਵੀ 60 ਗੁਰਦੁਆਰਿਆਂ 'ਚ ਜਾ ਕੇ ਆਏ ਹਾਂ ਐਤਕੀ। ਜਿੱਥੇ ਜਿੱਥੇ ਰੁਕਦੇ ਸੀ ਉਹਦਾ ਨਾਂ ਲਿਖੀ ਜਾਂਦੇ ਸੀ, ਤੇ ਆ ਕੇ ਫਿਰ ਇੱਦਾਂ ਹੁੰਦਾ ਸੀ ਵੀ 60 ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਕਹਿੰਦੇ ਸਗੋਂ ਮੈਲ ਭਰ ਗਈ, ਲਹਿਣਾ ਤੇ ਕੀ ਸੀ, ਹੰਕਾਰ ਵੱਧ ਗਿਆ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀ ਇਸ ਹੋਰ। ਦੂਣਾ ਹੰਕਾਰ ਹੋ ਗਿਆ, ਸਗੋਂ ਮਨ ਦੀ ਮੈਲ ਤੇ ਲੱਥੀ ਨਹੀਂ, ਸਗੋਂ ਹੰਕਾਰ ਵੱਧ ਗਿਆ। ਤੀਰਥਾਂ ਤੇ ਜਾਣਾ ਮਾੜਾ ਨਹੀਂ ਭਾਈ, ਮਨ ਦੀ ਮੈਲ ਲਾਉਣੀ ਨਾ ਭੁੱਲਿਓ। ਦਮਦਮਾ ਸਾਹਿਬ ਇਸ਼ਨਾਨ ਕਰਿਆ ਕਰੋ, ਮੈਂ ਇਹ ਨਹੀਂ ਕਹਿੰਦਾ। ਬੜੀ ਦੁਨੀਆ ਅੱਜ ਕੱਲ੍ਹ ਪ੍ਰਚਾਰ, ਇਹ ਜੀ ਪ੍ਰਚਾਰਕ ਜੀ ਸਰੋਵਰਾਂ ਨਾਲੋਂ ਤੋੜਦੇ ਨੇ, ਕਿੰਨੇ ਤੋੜਿਆ ਸਰੋਵਰਾਂ ਨਾਲੋਂ। ਇਹ ਕਿਹਾ ਵੀ ਸਰੋਵਰਾਂ ਵਿੱਚ ਇਸ਼ਨਾਨ ਵੀ ਕਰਿਆ ਕਰੋ, ਪਰ ਜਿਹੜੀ ਦਮਦਮਾ ਸਾਹਿਬ ਕਥਾ ਹੁੰਦੀ ਹੈ ਉਹ ਕਥਾ ਜ਼ਰੂਰ ਸੁਣਿਆ ਕਰੋ, ਉਹਦੇ ਨਾਲ ਮਨ ਦੀ ਮੈਲ ਲੈਂਦੀ ਹੈ। ਅੰਮ੍ਰਿਤਸਰ ਜੇ ਗਿਆ ਤੇ ਇਸ਼ਨਾਨ ਕਰ ਲੈ, ਤੈਨੂੰ ਕਿੰਨੇ ਰੋਕਿਆ ਹੈ? ਅੰਮ੍ਰਿਤਸਰ 'ਚ ਗਿਆ, ਇਸ਼ਨਾਨ ਕਰ ਲੈ, ਜੇ ਅਸੀਂ ਜਾਵਾਂਗੇ ਅਸੀਂ ਵੀ ਕਰਾਂਗੇ, ਪਰ ਉੱਥੇ ਜਿਹੜੀ ਕਥਾ ਹੁੰਦੀ ਹੈ ਉਹ ਜ਼ਰੂਰ ਸੁਣਿਆ ਕਰ, ਜਿਹੜਾ ਕੀਰਤਨ ਹੁੰਦਾ ਜ਼ਰੂਰ ਸੁਣਿਆ ਕਰ, ਮਨ ਦੀ ਮੈਲ ਤੇ ਇਹਦੇ ਨਾਲ ਲੈਂਦੀ ਹੈ। ਕਰੋੜਾਂ ਇਸ਼ਨਾਨ ਕਰ ਲੈ, ਭਾਵੇਂ ਦੁਬਾਰਾ ਪੰਕਤੀ ਨੂੰ ਦਿਮਾਗ 'ਚ ਬਿਠਾਓ, ਕਰੋੜਾਂ ਥਾਵਾਂ ਤੇ ਆਪਾਂ ਤੇ ਕਰੋੜਾਂ ਥਾਵਾਂ ਤੇ ਜਾ ਹੀ ਨਹੀਂ ਸਕਦੇ ਸਾਰੀ ਜ਼ਿੰਦਗੀ, ਕਰੋੜਾਂ ਥਾਵਾਂ ਤੇ ਕਿੱਥੇ ਕਿੱਥੇ ਜਾਵਾਂਗੇ, ਕਰੋੜਾਂ ਥਾਵਾਂ ਤੇ ਵੀ ਚੱਲਿਆ ਜਾ। ਕਹਿੰਦੇ ਸਗੋਂ ਮੈਲ ਵਧੇਗੀ ਘਟਦੀ ਨਹੀਂ, ਜਿੰਨਾ ਚਿਰ ਤੂੰ ਅਗਲੀ ਪੰਕਤੀ 'ਚ ਜਿਹੜਾ ਦੱਸਿਆ ਉਹ ਨਹੀਂ ਨਾ ਕਰਦਾ, ਉਹਨਾਂ ਚਿਰ ਗੱਲ ਨਹੀਂ। ਆਹ ਪੂਰੀ ਪੰਕਤੀ ਫਿਰ ਸੁਣ ਲਓ, ਕੋਟ ਤੀਰਥ ਮਜਨ ਸ਼ਨਾਨਾ, ਇਸ ਕਲ ਮਹਿ ਮੈਲ ਪਰੀਚੈ। ਕਹਿੰਦੇ ਹੰਕਾਰ ਵੱਧ ਗਿਆ ਸਗੋਂ ਮੈਲ ਭਰ ਗਈ। ਲੋਕੀ ਅੱਜ ਬਹੁਤ ਖੁਸ਼ ਨੇ, ਮੈਂ ਹੇਮਕੁੰਡ ਇਸ਼ਨਾਨ ਕਰ ਆਇਆ ਜੀ, ਮੈਂ ਅੰਮ੍ਰਿਤਸਰ ਇਸ਼ਨਾਨ ਕਰ ਆਇਆ ਜੀ, ਕਹਿੰਦੇ ਇੰਨੇ ਨਾਲ ਹੀ ਖੁਸ਼ ਹੋਏ ਫਿਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸਲੀ ਇਸ਼ਨਾਨ ਅਜੇ ਕਰਨਾ ਹੈ, ਮਨ ਦੀ ਮੈਲ ਕਿਵੇਂ ਲੈਣੀ ਹੈ। ਫਿਰ ਅਗਲੀ ਪੰਕਤੀ 'ਚ ਸੁਣੋ, ਗੁਰੂ ਗ੍ਰੰਥ ਸਾਹਿਬ ਕਲੀਅਰ ਕਰਦੇ ਆ, ਹਾਂਜੀ, ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਹੋ ਗਿਆ ਕਲੀਅਰ, ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਆ ਸਾਧ ਸੰਗ 'ਚ ਬਹਿ ਕੇ ਹਰ ਜਸ ਕਰਿਆ ਕਰੋ ਤੇ ਨਿਰਮਲ ਹੋ ਜਾਂਗੇ। ਜਿਹੜੇ ਵੇਖੋ ਨਾ, ਸੁਣੋ, ਆ ਸਤਸੰਗ ਸਰੋਵਰ ਹੈ, ਆ ਸਤਸੰਗ ਸਰੋਵਰ ਹੈ। ਤੇ ਜਿਹੜੇ ਮੇਰੇ ਵੀਰਾਂ ਨੇ ਕਹਿਣਾ ਹੈ ਵੀ ਚੱਲ ਯਾਰ ਹੁਣ ਪੱਗ ਬੰਨਿਆ ਕਰਾਂਗੇ, ਦਾੜੀ ਰੱਖ ਲੈਣੀ ਹੈ, ਨਸ਼ੇ ਛੱਡ ਦੇਣੇ ਨੇ, ਅੰਮ੍ਰਿਤ ਛਕ ਲੈਣਾ ਹੈ, ਤੇ ਸਮਝ ਲਓ ਉਹਨਾਂ ਦਾ ਇਸ ਸਰੋਵਰ ਵਿੱਚ ਨਹਾਉਣ ਕਰਕੇ ਉਹਨਾਂ ਦੇ ਮਨ ਦੀ ਮੈਲ ਲੈ ਗਈ। ਇਹੀ ਮੈਲ ਲਾਉਣ ਆਏ ਸੀ ਨਾ ਆਪਾਂ, ਪ੍ਰਤੱਖ ਹੈ ਸਾਹਮਣੇ ਸਾਡੇ, ਲਹਿ ਗਈ ਮੈਲ। ਬਸ ਜਿਹੜੇ ਮੇਰੇ ਵੀਰ ਨੇ ਕਿਹਾ ਵੀ ਚੱਲ ਛੱਡ, ਅੱਜ ਤੋਂ ਬਾਅਦ ਛੱਡਿਆ ਸਾਰਾ ਕੁਝ, ਜਿਵੇਂ ਆਪਾਂ ਗੱਲ ਕਰਦੇ ਸੀ ਕੋਈ ਬਜ਼ੁਰਗ ਨੇ ਕਹਿ ਦਿੱਤਾ ਵੀ ਸਿਰ ਪਲਿਆ ਦਾੜੀ ਪਲੀ ਲੈ ਬਾਬਾ ਫਰੀਦ ਸਾਹਿਬ ਦਾ ਬਚਨ, ਉਹ ਕਮਲਿਆ ਤੇਰੀਆਂ ਤੇ ਆਪ ਮੁੱਛਾਂ ਚਿੱਟੀਆਂ ਹੋਈਆਂ ਪਈਆਂ ਨੇ, ਹੁਣ ਤੇ ਪੈਗ ਛੱਡ ਦੇ। ਬਸ ਜਿਹਦੇ ਦਿਮਾਗ 'ਚ ਬਹਿ ਗਈ ਉਹਦੀ ਮੈਲ ਲਹਿ ਗਈ, ਉਹਦੀ ਮੈਲ ਲਹਿ ਗਈ। ਤੇ ਨਹੀਂ ਪਤਾ ਉਹ ਬੰਦਾ ਹੇਮਕੁੰਡ ਵੀ ਨਹਾ ਕੇ ਆਇਆ ਹੋਵੇ, ਹਜ਼ੂਰ ਸਾਹਿਬ ਵੀ ਗਿਆ ਹੋਵੇ, ਦਮਦਮਾ ਸਾਹਿਬ ਤੇ ਮਹੀਨੇ ਬਾਅਦ ਭਾਵੇਂ ਨਹਾਉਂਦਾ ਹੋਵੇ। ਮੈਂ ਤੁਹਾਨੂੰ ਇਹ ਕਹਿੰਦਾ ਵੀ ਦਮਦਮਾ ਸਾਹਿਬ ਹੋਣ ਵਾਲੀ ਕਥਾ ਮਿਸ ਨਾ ਕਰੋ, ਸ਼ਬਦ ਦੀ ਵਿਚਾਰ ਮਿਸ ਨਾ ਕਰੋ, ਸਾਨੂੰ ਬਦਲਣਾ ਸ਼ਬਦ ਦੀ ਵਿਚਾਰ ਨੇ ਹੈ। ਜ਼ਿੰਦਗੀ ਸਾਡੀ ਗੁਰੂ ਦਾ ਗਿਆਨ ਬਦਲੇਗਾ। ਕਥਾ ਸੁਣੋ, ਕਥਾ ਕਥਾ ਕਥਾ ਕਥਾ ਕਥਾ ਕਥਾ ਕਥਾ ਕਥਾ ਸੁਣੋ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਮਹਾ ਆਨੰਦਪੁਰ ਸ਼ਬਦ ਵਿਚਾਰ, ਮਹਾ ਆਨੰਦ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਵਿੱਚ। ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਸੁਣੋ ਜਿਹਨੇ ਜ਼ਿੰਦਗੀ ਬਦਲ ਦੇਣੀ ਹੈ। ਇੱਥੇ ਨਾ ਜੀ ਗੁਰਮੁਖੋ ਬਹੁਤ ਵਾਰ ਬੇਨਤੀ ਕਰਦਾ, ਏਦਾਂ ਝੋਲੀਆਂ ਨਾ ਅੱਡੋ। ਇੱਥੇ ਮਹਾਰਾਜ ਕਹਿੰਦੇ ਨੇ ਆਹ ਝੋਲੀ ਕਰ ਪਰੇ, ਆਦ ਆਹ ਖੋਲ, ਇੱਥੋਂ ਆ ਖੋਲ, ਇੱਥੇ ਇੱਥੇ ਪਵਾਉਣਾ ਪੈਂਦਾ, ਇੱਥੇ ਜੋ ਮਿਲਦਾ ਹੈ ਇਹ ਇੱਥੇ ਪਵਾਉਂਦੇ ਨੇ, ਇੱਥੇ ਆ ਇੱਦਾਂ ਨਾ ਕਰ, ਇੱਦਾਂ ਨਾ ਕਰ। ਉਹ ਨਿਰਮਲ ਬਾਬਾ ਨਹੀਂ ਜਿਹੜਾ ਕਹਿੰਦਾ ਹੁੰਦਾ, ਉਹ ਹੈ ਸੀ ਨਾ ਇੱਕ ਪਿੱਛੇ 'ਚ ਜਿਹੜਾ ਰੌਲਾ ਪਿਆ ਜਿਹਦਾ, ਜਦੋਂ ਉਹ ਸਮਾਗਮ ਕਰਦਾ ਟੀਵੀ ਵਿੱਚ ਤੁਸੀਂ ਵੇਖਿਆ ਹੋਣਾ ਹੈ, ਜਦੋਂ ਉਹਨੇ ਸਮਾਗਮ ਦੀ ਸਮਾਪਤੀ ਕਰਨੀ ਹੁੰਦੀ ਹੈ ਉਦੋਂ ਪਤਾ ਕੀ ਕਹਿੰਦਾ ਹੈ, ਜਿਵੇਂ ਆਪਾਂ ਹੁਣ ਇੱਦਾਂ ਸੰਗਤ ਬੈਠੀ, ਲਓ ਭਾਈ ਸਾਰੇ ਪਰਸ ਖੋਲ ਲਓ, ਬਟਵੇ ਖੋਲ ਲਓ, ਤੇ ਹੁਣ ਕਿਰਪਾ ਆਉਣ ਲੱਗੀ ਹੈ। ਤੇ ਭੋਲੇ ਲੋਕ ਮਾਈਆਂ ਇੱਦਾਂ ਪਰਸ ਖੋਲ ਲੈਂਦੀਆਂ ਨੇ, ਇੱਦਾਂ ਬਟਵੇ, ਕਈ ਜੇਬ 'ਚੋਂ ਬਟਵੇ ਕੱਢਦੇ ਨੇ, ਐਂ ਖੋਲ ਕੇ ਬਹਿ ਜਾਂਦੇ ਨੇ। ਜਦੋਂ ਇਹ ਇੱਦਾਂ ਦਾ ਤੁਸੀਂ ਟੀਵੀ 'ਚ ਵੇਖੋ ਤੇ ਸ਼ੁਕਰ ਕਰਿਆ ਕਰੋ, ਜਿੰਨੇ ਅੰਮ੍ਰਿਤਧਾਰੀ ਸਿੰਘ ਅਕਲ ਆ ਗਈ ਜਿਨ੍ਹਾਂ ਨੂੰ ਬਾਣੀ ਪੜ੍ਹਦੇ ਨੇ ਜਿਹੜੇ, ਉਹ ਸ਼ੁਕਰ ਕਰਿਆ ਕਰੋ ਸੱਚੇ ਪਾਤਸ਼ਾਹ, ਲੈ ਮੈਨੂੰ ਪਤਾ ਲੱਗੀ ਜਾਂਦਾ ਆਹ ਐਮ ਏ ਪੜ੍ਹੇ ਹੋਏ ਪੀ ਐਚ ਡੀਆਂ ਕਰੀ ਵਾਲੇ ਪੜ੍ਹੇ ਲਿਖੇ ਸ਼ਹਿਰੀ ਬੈਠੇ ਆ, ਲੈ ਇਹਨਾਂ ਨੂੰ ਅਕਲ ਹੀ ਨਹੀਂ, ਆਖੋ ਸਤਨਾਮ ਸ਼੍ਰੀ ਵਾਹ। ਜੇ ਇੱਦਾਂ ਖਜ਼ਾਨਾ ਮੰਤਰੀ ਹੋਵੇ ਫਿਰ ਆਪਣੇ ਵਾਲੇ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰ ਲਓ ਵੀ ਖਜ਼ਾਨਾ ਕਹਿੰਦੇ ਉਹ ਘੱਟ ਗਿਆ ਜੀ, ਖਾਲੀ ਹੋ ਗਿਆ ਜੀ, ਫਸਲਾਂ ਦੇ ਭਾਅ ਭੂ ਸਹੀ ਨਹੀਂ ਮਿਲਦੇ, ਤੇ ਬਾਬੇ ਨਿਰਮਲ ਨਿਰਮਲ ਬਾਬੇ ਨੂੰ ਖਜ਼ਾਨਾ ਮੰਤਰੀ ਨਾ ਲਾ ਦਈਏ, ਜਾਂ ਮੋਦੀ ਨੂੰ ਕਹਿ ਦਿਓ ਵੀ ਤੂੰ ਸਿੱਧਾ ਵੱਡਾ ਹੀ ਖਜ਼ਾਨਾ ਭਰ ਦੇ, ਤੂੰ ਨਿੱਕੇ ਨਿੱਕੇ ਪਰਸ ਭਰਦਾ ਹੈ ਵੀ ਤੂੰ ਨਿੱਕੇ ਨਿੱਕੇ ਬਟੂਏ ਜੇ ਭਰੀ ਜਾਂਦਾ, ਤੂੰ ਮੋਦੀ ਨੂੰ ਕਹਿ ਕੇ ਇਹਨੂੰ ਲਾਓ ਕਿਤੇ ਖਜ਼ਾਨਾ ਮੰਤਰੀ ਕਿਤੇ ਵੀ ਭਰ ਦੇ ਸਾਰਾ ਕੁਛ। ਇਹ ਭੋਲਿਆਂ ਨੂੰ ਹੀ ਲੁੱਟਣ ਵਾਲੇ ਹੁੰਦੇ, ਤੇ ਚੇਤਾ ਰੱਖਿਓ ਜੀ ਭੋਲੇ ਪੜ੍ਹੇ ਲਿਖੇ ਵੀ ਹੋ ਸਕਦੇ ਨੇ, ਐਮ ਏ ਕਰਕੇ ਜ਼ਰੂਰੀ ਨਹੀਂ ਬੰਦੇ ਨੂੰ ਸਾਰੀ ਅਕਲ ਕੋਮਨ ਸੈਂਸ ਨਹੀਂ ਹੁੰਦੀ, ਬੜੇ ਬੜੇ ਪੜ੍ਹੇ ਲਿਖੇ ਵੀ ਬੇਅਕਲ ਹੁੰਦੇ ਨੇ, ਪੀ ਐਚ ਡੀਆਂ ਕਰੀ ਫਿਰਦੇ ਨੇ, ਗੁਰਮਤ ਦਾ ਊੜਾ ਏੜਾ ਨਹੀਂ ਪਤਾ, ਧਰਮ ਦੀ ਜਾਣਕਾਰੀ ਨਹੀਂ ਕੋਈ, ਤੇ ਧਰਮ ਦੀ ਜਾਣਕਾਰੀ ਜੇ ਤਾਂ ਹੋਵੇ ਜੇ ਸਹੀ ਢੰਗ ਨਾਲ ਸਮਝਿਆ ਹੋਵੇ। ਜ਼ਿਆਦਾ ਵਹਿਮਾਂ 'ਚ ਪੈਂਦੇ ਨੇ, ਜ਼ਿਆਦਾ ਭਰਮਾਂ ਵਿੱਚ ਫਸੇ ਹੋਏ ਆ ਲੋਕ। ਤੇ ਜਿਹੜੇ ਮੇਰੇ ਵੀਰਾਂ ਨੇ ਭਰਾਵਾਂ ਨੇ ਅੱਜ ਸੰਗਤ ਵਿੱਚ ਆ ਕੇ ਮਨ ਬਦਲ ਲਿਆ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰ ਲਿਆ, ਮੈਲ ਲੈ ਗਈ, ਹੋ ਗਿਆ ਇਸ਼ਨਾਨ ਉਹਨਾਂ ਦਾ, ਹੁਣ ਇਹ ਇਸ਼ਨਾਨ ਜ਼ਰੂਰੀ ਹੈ। ਪਾਣੀ 'ਚ ਵੀ ਨਹਾਓ ਤੇ ਬਾਣੀ 'ਚ ਵੀ ਨਹਾਉਣਾ ਨਾ ਭੁੱਲਿਓ, ਪਾਣੀ ਦਾ ਇਸ਼ਨਾਨ ਤਨ, ਤਨ ਦਾ ਇਸ਼ਨਾਨ ਪਾਣੀ ਨਾਲ ਤੇ ਮਨ ਦਾ ਇਸ਼ਨਾਨ ਬਾਣੀ ਨਾਲ। ਸਿੱਧੀ ਤੇ ਸਪਸ਼ਟ ਗੱਲ ਹੈ ਇਹਦੇ ਚ ਗੋਲ ਮੋਲ ਕੀ ਹੈ ਸਿੱਧਾ ਤੇ ਸਪਸ਼ਟ ਹੈ ਅੱਜ ਕੱਲ ਪ੍ਰਚਾਰਕਾਂ ਨੂੰ ਮਾਰਨ ਪੈਂਦੇ ਨੇ ਲੋਕ ਆ ਗੱਲਾਂ ਜਦੋਂ ਕਹਿੰਦੇ ਆ ਅਸੀਂ ਸਟੇਜਾਂ ਤੇ ਸਾਡੇ ਗੱਲ ਪੈਂਦੇ ਨੇ ਲੋਕ ਆ ਗੱਲਾਂ ਵਿਰੋਧ ਕਰਦੇ ਨੇ ਕਹਿੰਦੇ ਮਾਰੀ ਦਿਓ ਕਹਿੰਦੇ ਇਦਾਂ ਕਿਉਂ ਕਹਿੰਦੇ ਹੋ ਇਹਦੇ ਨਾਲ ਤੇ ਜੀਵਨ ਬਦਲਦਾ ਹੈ ਜਾਂ ਫਿਰ ਇਹ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਦੁਨੀਆ ਸਿਆਣੀ ਨਾ ਹੋ ਜੇ ਕਿਤੇ ਜੇ ਲੋਕ ਸਿਆਣੇ ਹੋ ਗਏ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਆਖੋ ਸਤਨਾਮ ਸ੍ਰੀ ਵਾਹ ਇਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਨੇ ਤਾਂ ਰੌਲਾ ਪਾਉਂਦੇ ਆ ਤਾਂ ਇਹ ਰੌਲਾ ਪਾਉਂਦੇ ਹੋਰ ਕਾਹਦਾ ਵਿਰੋਧ ਹੈ ਸਾਡੇ ਨਾਲ ਹਾਂਜੀ ਆਪਾਂ ਫੇਰ ਪੜ੍ਹ ਲਈਏ ਪੰਕਤੀ ਚੇਤਾ ਦਿਮਾਗ 'ਚ ਬਿਠਾਓ ਆ ਪੰਕਤੀ ਦੁਬਾਰਾ ਪੜ੍ਹ ਲਓ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮਹਿਲ ਪਰੀਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੰਗਤ ਵਿੱਚ ਬਹਿ ਕੇ ਪਰਮਾਤਮਾ ਦੇ ਗੁਣ ਗਾਵੇ ਜਿਹੜਾ ਉਹ ਨਿਰਮਲ ਹੋ ਜਾਂਦਾ ਨਹੀਂ ਤੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਕਹਿੰਦੇ ਬਠੇਰੀ ਦੁਨੀਆ ਨਹਾਉਂਦੀ ਹੈ ਪੜ੍ਹਦੇ ਹਾਂ ਨਾ ਅੱਗੇ ਵੀ ਇਹਦਾ ਅਰਥ ਪੜੋ ਅਰਥ ਤੇਰੇ ਅੰਦਰੋਂ ਮੈਲ ਨਾ ਹੋ ਜਾਵੇ ਨਹਾਉਂਦਾ ਫਿਰੇ ਤੀਰਥਾਂ ਦੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਦੇ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਦੇ ਤੇਰੇ ਅੰਦਰੋਂ ਮੈਲ ਨਾ ਜਾਵੇ ਈ ਨਹਾਉਂਦਾ ਫਿਰੇ ਤੀਰਥਾਂ ਦੇ ਗਜ ਕੇ ਗਜ ਕੇ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਲ ਨਾ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਲ ਨਾ ਜਾਵੇ ਹਾਂਜੀ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਲ ਨਾ ਗੱਜ ਕੇ ਅਰਥ ਹੈਗਾ ਉਹ ਸਿਧਾਂਤ ਹੈ ਗੁਰੂ ਦਾ ਨਹਾਉਂਦਾ ਫਿਰੇ ਤੀਰਥਾਂ ਸਤਿਗੁਰ ਕਹਿੰਦੇ ਓਏ ਨਹਾਉਂਦਾ ਫਿਰੇ ਤੀਰਥਾਂ ਵਾਹ ਵਾਹ ਵਾਹ ਵਾਹ ਨਹਾਉਂਦਾ ਫਿਰੇ ਤੀਰਥਾਂ ਸਤਿਗੁਰ ਕਹਿੰਦੇ ਨਹਾਉਂਦਾ ਫਿਰੇ ਤੀਰਥਾਂ ਵਾਹ ਵਾਹ ਵਾਹ ਵਾਹ ਨਹਾਉਂਦਾ ਫਿਰੇ ਤੀਰਥਾਂ ਸਤਿਗੁਰ ਕਹਿੰਦੇ ਨਹਾਉਂਦਾ ਫਿਰੇ ਤੀਰਥਾਂ ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਬਾਬਾ ਬਾਬਾ ਨਹਾਉਂਦਾ ਫਿਰੇ ਤੀਰਥਾਂ ਤੇਰੇ ਅੰਦਰੋਂ ਓਏ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਓਏ ਤੇਰੇ मन खोटे तन चोर मन विच जे खोट है ते तेरे तीर्थां ते नहाउण दा वी की फायदा इस करके भाई कथा सुनिया करो कथा आप पढ़ना शुरू करो गुरबाणी दे सटीक घरां च लिया के रखो आप पढ़ो अकल लो लोड़ ही नहीं मैं ते बहुत वारी स्टेजां ते ये भी बेनती करता हुन्ना भी दवान लवाण वाले आ जेड़े आपां भी दवान ही लवाई चलांगे आप ही लाउण वाले बन जाओ बस अपने पिंड च आप ही असी केड़ा दसो की बारों लैके आए हैं आ जेड़ियां पंगतियां पढ़ते हैं तुहाडे घर च पोथियां पईयां ने उहदे चों ही सुनाई जांदे आ आखो सतनाम श्री वाहिगुरु असी कित्थों लैके आए हां एडे एडे प्रबंध भी ना करने पैण आप ही पिंड पिंड विच कथा आप ही करो समझ के अगे समझाओ आपां किन्नां नूं दस रहे हैं पंजाब दे लोक ने ये सिख ने हुण मेरे अगे कौन मुसलमान बैठे आ कोई हिंदू वीर बैठे आ सिख बैठे आ ते सिखां नूं दसना पै रहा कमाल की गल नहीं है सिखां ने ते हुण आपां ते तुरे होना सी प्रचार करन अजकल आपां ते सारे ही सानू दसण की क्यों लोड़ पैंदी सानू दसण की लोड़ क्यों पैंदी असी सारे ही गुरबाणी तो अकल लैके समझदार बन जांदे सानू की लोड़ पई है दसण की इस करके आप ही इन्ने समझदार आपां बन जाइए भी एक दिन ऐसा आवे इहदी भी लोड़ ही ना पवे इन्ना सानू पता लगे समझ पै जाए अकल आ जाए कला कला गुरु का सिख सियाणा होवे बाणी आपां पढ़नी आप शुरू करिए ते गुरु मैनू भी सियाणा करेगा तुहानू भी करेगा आपां बाणी समझांगे ते सियाणे बन जांगे ते जे महाराज तू अकल ना लई ते बेअकली आ जी आपां भावें एम ए करी फिरीए दुनियावी पढ़ाई जिन्नी मर्जी पढ़ लीए फिर किसे काम नहीं इस करके जदों बाणी सुनदे आ फिर असी बाणी सुन के गुरु का ज्ञान सुन के निर्मल हो जाने पवित्र हो जाने हाँ जी वेद कतेब सिमरत सब शास्त्र इन पढ़िया मुक्त ना होई कल्ले वेद सिमरत शास्त्र भाव कहण दा भी जिन्ने धर्म ग्रंथ ने बंदा पढ़ी जाए ते सोचे भी मैं हुण बड़ा ज्ञानी हो गया इस गल तो भी बच के रहना है इन्हां नूं कल्ला पढ़ के भी बंदा मुक्त नहीं हो जांदा ये भी कर्म धर्म पसंद नहीं रब नूं ये भी हंकार ही वध जांदा कईयां दा हंकार नूं ही पट्ठे जम हंकार ही खा जांदा है भी मेरे वर्गा ज्ञानी कोई नहीं मेरे वर्गा सियाणा कोई नहीं बाकी सारी दुनिया मूर्ख तुरी फिरदी है हुण मैनूं मत्था टेको क्योंकि मैनूं अकल बहुत आ गई हुण मैनूं मन्नो मैनूं अकल बहुत आ गई हुण मेरे मैनूं मत्थे टेको मेरे मगर चलो ये भी हंकार है कला पढ़ के नहीं समझ के अपनी जिंदगी च लागू करना है प्रथम है मन प्रबुद्ध है अपना पछ है अवर रिझाव है पहला अपने आप नूं समझाउणा है पहला मैं आप पढ़ना है मैं पहला अपने मन नूं समझाउणा है पहला मैनू अकल आएगी तां गल बनेगी मानवी हो जांदा भी मेरे वर्गा ज्ञानी कोई नहीं मेरे वर्गा समझदार कोई नहीं कहिंदे तेरा ये भी पढ़ना भी कला काम नहीं आउणा जिवें तीर्थां ते नहाउणा काम नहीं हंकार ही वधदा है कई बारी बंदा कला ग्रंथ पढ़ पढ़ के भी मान कर लैंदा मेरे वर्गा ज्ञानी कोई नहीं गुरु साहब कहिंदे भाई ये भी नहीं हाँ जी एक अखर जो गुरमुख जापै तिसकी निर्मल सोई जेड़ा एक अखर उस परमात्मा नू जानदा हर जगह जापै जाने जेड़ा हर समय हर थां ते परमात्मा नू जानदा है गुरु तो अकल लैके कहिंदे ओ पवित्र हो जांदा है ओदी शोभा सच्ची है ओ है असल विच गुरु दा सिख गुरमुख उहनू कहना चाहीदा ओदी शोभा होवे वी गुरमुख है जिहड़ा एक परमात्मा नू जानदा बाकी नहीं मनदा फोके कर्मा कांडा नू नहीं मनदा हां जी खत्री ब्राह्मण सूद वैस उपदेश चौवर ना को सांझा ते ए इन्ना सौखा तरीका है जी ये कोई ये नहीं भी खत्री कमा लैणगे कल्ले ब्राह्मण ही कमा सकदे ने सारे ही कमा सकदे ने इन्ना सौखा उपदेश है गुरु दा हुण कर्मकांड हरेक बंदा केड़ा हुण मेरी बेनती नूं समझो भी वेखो जी एक ते बंदा वो है जिहड़ा अमृतसर जा सकदा है खर्चा करके एक बंदा हुण हर महीने किथे नहाउण जावे जिहड़ा किसे दे नौकरी करदा है किसे नाल सीर करदा है वह किवें जाएगा हर महीने वह साल बाद भी नहीं जा सकता पांच सत्त दिन टाइम नहीं कढ सकता किथे किथे नहाउंदे फिरांगे नहावण को तीर्थ घने मन बौरा रे पूजण को बहुदेव कहो कबीर छूटन नहीं मन बौरा रे छूटन हर की सेव किथे किथे मना नौंदा फिरेगा नौन नू तीर्थ बड़े ने पूजन नू देवते बड़े ने पर ए जेड़ा उपदेश सौखा ते सरल संतो सागर पार उतरिए जे को बचन कमावे बस गुरु दे बचना नू कमा लै ए सारिआं लई सांझा है जेड़ा मर्जी समझ लवे पढ़ लवे उहदा भला हो जाएगा खत्री होवे ब्राह्मण होवे सूद वैस कोई जात बरादरी का अर्थ नहीं इत्थे किसे जात का किजे किसे मजहब का होवे तुम राम कहो वो रहीम कहे मतलब तो उस अल्लाह से है तुम दीन को वो धर्म कहे मतलब तो उसकी राह से है क्यों लड़ते हो नादा बंदे तेरी सब खाम ख्याली है पेड़ की जड़ तो एक वही हर मजहब डाली डाली है ये जिन्ने मजहब ने डालिया ने जड़ ते सारिया की कोई है ना ते आ इन्ना सौखा काम है जेड़ा मर्जी कमा सकता है इत्थे के नहीं भी ब्राह्मण कमा सकता है ब्राह्मण पढ़ सकता है जेड़ा मर्जी नहाओ जेड़ा मर्जी बाणी दे विच इशनान कर लो जेड़ा मर्जी कर लो जिवें हुण इत्थे गोडे नाल गोडा जोड़ के बैठे हां किहड़ा पुछदा भी किहड़ा मजहबी किहड़ा जट किहड़ा रमदासी आ किहड़ा रामगढ़ी आ इत्थे कौन पुछदा गोडे नाल गोडा जोड़ के बैठे हां बस जे इदां जिवें इत्थे जुड़े हां इदां घरां च जाके भी जुड़े ही रहिए आखो सतनाम श्री वाह इत्थे ते जुड़ जांदे हां घर जाके भांडे वखरे वखरे रखदे ने भी तूं नहीं साडे च खा सकदा चल चल बार बार बार बार जे असीं इदां करदे हां फिर गल नहीं बनदी जिवें इत्थे गोडे नाल गोडा जोड़ के बैठे हां बस इदां साडे मन वी जुड़ जाण साडे मन वी जुड़ जाण भाई फिर गल बन जाए खत्री ब्राह्मण सूद वैस उपदेश चौं वरना को सांझा बस जेड़ा जपेगा उन्हूं परमात्मा हर पासे महसूस होएगा समझ लेगा जेड़ा उहदा भला हो जाणा गुरु तो ज्ञान लैके गुरु तो अकल लैके लास्ट पंक्ति गुरमुख नाम जपे उधर सो कल मैं कट कट नानक माजा आ जेड़ा परमात्मा नू गुरु तो अकल लैके चेता करेगा सिमरेगा उन्हू हर जगह परमात्मा नजर आना है ये उहदा भला हो जाना है बस जेड़ा गुरु तो अकल लवे ते अकल लैके आपां फिर सेवा करनी अकली साहिब सेवी है अकली पाई है मान अकली पढ़ के बुझी है अकली कीचै दान फिर जे दान भी करांगे अकल नाल करांगे जिवें मैं पहला बेनती कीती है रज्जियां नूं नहीं रजावांगे फिर आपां सारिआं दी सेवा करांगे फिर नहीं वेखणा भी किहड़े धर्म दा मेरे अगे आ गया प्रशादा वरताउण वाले ने वरताउणा किसे धर्म दा होवे भावें इतिहास दसदा है भाई तारू सिंह ने लंगर लाया सी जी निक्का जिहा वटोई कह दिंदे आपां छोटा जिहा भांडा सी इदां का वटोई नूं की कहिंदे पतीला साडे वटोई कहिंदे आ पतीला जिहदे च साग बणदा है वटोई पतीला उह पतीला निक्का जिहा सी छोटा जिहा पतीले तो बन गया देगा पतीले तो बन गया देगा जिहदे च देग च बणन लग गया पतीले तो बन गई देग इदां कह लो छोटा जिहा हुंदा है पतीला हुंदा है वड्डा हुंदा फिर देग कहदे ने भी देग निक्का जिहा तवा जदों वड्डी होवे तवी पहलां तवी तवे ते बणदा सी फिर तवी ते पक्कण लग गया प्रशादा ते तारू सिंह ने लंगर लाया ते लंगर उहनां नूं जिन्हां नूं कोई नहीं सी छकाउंदा उन्हां वेलियां दे विच सिंघ जूझदे सी जंगलां दे विच इतिहास शुरू हो गया थोड़ा जिहा नाल इतिहास ध्यान च रखियो मैं भाई तारू सिंह दा जिक्र तां कीता मेरे रुमालां वाले वीर मैनूं बहुत दिस रहे ने स्टेज ते बैठियां ते मैं अपने वीरां नूं इक हलूणा देना चाहुंदा भाई तारू सिंह दा नां लै के माड़ा जिहा बस ध्यान रखियो मेरे वीर ध्यान नाल सुणियो जे असीं वी नां सुणिया हुंदा हो सकदा साडे वी सिर ते रुमाल ही हुंदी भाई आ मेरे नाल रहण वाले बहुते रुमालां वाले ही सी अज दमाले बन के बैठे आ जेडे पंज प्यारियां विच लगण वाले सिंघ ने उहनां विच भी कोई रुमाल वाला होणा कदे रुमाल बनदा सी अज पंज प्यारियां च लगदे ने जीवन बणदिआं पता लगदा नदर कदों हो जाणी है कोई पता किहड़े वेले उहदी बख्शिश वरत जाणी है क्या हंस क्या बगला जाको नदर करे उह की पता उहदी नदर कदों हो जाणी है ਇਹ ਪੰਗਤੀ ਬੋਲ ਕੇ ਪੜ੍ਹਦੇ ਹੋ ਵੀ ਜੇ ਉਹ ਬਖਸ਼ਿਸ਼ ਕਰਨ ਤੇ ਆਵੇ ਜੇ ਕਿਰਪਾ ਕਰਨ ਤੇ ਆਵੇ ਕਦੋਂ ਉਹਨੇ ਕਾਵਾਂ ਨੂੰ ਹੰਸ ਬਣਾ ਦੇਣਾ ਹੈ ਇਹ ਪਤਾ ਹੀ ਨਹੀਂ ਲੱਗਣਾ पढ़ो। क्या हंस क्या बगुला जाको नदर करे, जो तिस पावे नानका काको हंस करे। हुण ना ते बाहरों का हंस हुंदा है जी, बाहरों का हंस नहीं हुंदा। एक कां बिरती वाले बंदे जेड़े कां कां कां कां कां कां करदे रहिंदे सी, गंदगी च चुंझा मारदे रहिंदे सी, दूजियां दे आंडियां विच खर वेले ध्यान, कां दा कम यही हुंदा है, दूजे दे आलणे च वेखदा रहिंदा है, गंदगी च चुंझा मारदा रहिंदा है। ऐदां दा कां बिरती दा जेड़ा बंदा सी हंस बनाता, पहलां खांदा सी गंदमंद, ले हुण हीरे मोतियां दा चोग चोगदा है, सरवर अंदर हीरा मोती सो हंसां दा खाणा। आ शब्द रूपी ज्ञान रूपी हीरे मोतियां दा चोग चुगण लग पिया, कां नूं गुरु ने हंस कदों बना देना पता ही नहीं लगना। कां बिरती दे बंदे कदों हंस बिरती दे बन जांदे ने पता ही नहीं लगता, उहदी नज़र कदों हो जाणी है, किहड़े वेले उहने किरपा कर देनी है। हुण वेखो जी, मैं तां बेनती कर रहा भी मेरे वीर भरा बड़े इत्थे इदां दे दस्तारां दमालियां वाले ने जिहड़े कदे रुमालां बन्नदे सी, बड़े कथावाचक इदां दे ने जिहड़े कदे शराबां पींदे रहे, अज कथावाचक ने, कोई दुरकारिया नहीं जांदा। कोई भी वीर गल नाल लगे आके बैठे सुने समझे, कोई भी वीर जिहड़ा बदलना चाहे बदल सकदा है। इत्थे सारियां लई बाबे नानक दा दर खुला है, इत्थे दरवाजे खुले ने, कोई आवे अपनी जिंदगी बदले, सुने समझे ते मन लवे, सुनत कमावत होत उधार, उहदा उधार हो जांदा। चलो आओ हुण अगे बेनती सुनो। निक्की जी पतीले तो बन गई देग, ते प्रशादा बनाउणा उहनां लई जिहड़े धर्म वास्ते जूझदे ने, जंगां विच जंगलां दे विच रहिंदे आ, ते इहो जे सिंघ ने। पहरेदारां नूं बेनती करांगा, पहरेदार थोड़ा जिहा जिहड़ी कोई संगत आवे उत्थे पिछे ही बिठा लिया करो, फिर जदों इक वी आएगा ना तुहाडा हुण ध्यान इधर नूं तुसीं मूंह कर लैंदे हो, मेरा इधरों ध्यान टुट जांदा, गर्दनां ऐनूं हो जांदियां ने, फिर गल बणदी, पूरा ध्यान हिले। इन्ने वड्डे कठ विच जिवें टिके पानी विच ना, जे टिकिया होया पानी होवे, ऐ किते टिके पानी, तुसीं इक रोड़ी मार दिओ माड़ी जी, उह रोड़ी कल्ली इक थां ते डिगदी है, पर हिल सारा ही पानी जांदा, ते आ वी समुंदर वांगू ऐ, तुसीं वड्डी गिणती च बैठे हो, ते जदों इक वी हिलदा ना फिर ध्यान सारिआं दे आसे पासे हो जांदा। हुण भावें होए औखे ते भावें होए बोलो, भावें होए औखे ते भावें होए औखे, आ थोड़ा जिहा चिर ते टिकणा ही पैणा, कल नूं तुहाडी मर्जी है। वी बंदा घर ही बहि जावे, बेचारा सुत घर ही ठीक है, वी यार बहिणा बहुत औखा है, पर जे तुसीं आए हो ते औखे होए भावें सौखे, पर आ थोड़ा जिहा चिर टका बना के रखियो। जिहड़े हुण टिके होए, दो घंटे तकरीबन लंघ गए आपां नूं लग्गियां नूं, थोड़ा जिहा चिर होर, थोड़ा जिहा चिर, हाँ जी, हुण टका बना के रखियो। छोटी जी देग पतीले तो बन गई देग, प्रशादा पक के जांदा, जांदा उहनां लई है जिहड़े जूझदे ने धर्म लई, ते जंगल दे विच सिंघां ने रहना, झिड़ा सी उत्थे झिड़े च आउंदे सी, ते भाई तारू सिंह ने कहना बेबे मैं फाका खट लांगा, फाका ही कट लांगे आपां, पर सिंघां नूं प्रशादा छकाउण दा प्रबंध कर दिया कर, ਉਹਨਾਂ ਵਾਸਤੇ ਤੂੰ ਤਵੀ ਤੇ ਪ੍ਰਸ਼ਾਦੇ ਬਣਾ ਦਿਆ ਕਰ, ਆਪਾਂ ਚਟਣੀ ਨਾਲ ਖਾ ਲਾਂਗੇ, ਅਚਾਰ ਨਾਲ ਖਾ ਲਾਂਗੇ, ਲੂਣ ਨਾਲ ਹੀ ਖਾ ਲਾਂਗੇ ਮਿੱਸੇ, ਪਰ ਸਿੰਘਾਂ ਨੂੰ ਸਬਜ਼ੀ ਦੇਣੀ ਹੈ, ਬਣਾ ਕੇ ਦਾਲ ਬਣਾ ਕੇ ਦੇਣੀ ਹੈ। ਬੇਬੇ ਮੈਂ ਇੱਕ ਚੋਲੇ ਨਾਲ ਹੀ ਸਾਰ ਲੈਣਾ, ਚੋਲਾ ਭਾਈ ਰਤਨ ਸਿੰਘ ਭੰਗੂ ਨੇ ਭਾਈ ਨਿਹੰਗ ਸਿੰਘਾਂ ਵਾਲਾ ਬਾਣਾ ਦੱਸਿਆ ਭਾਈ ਤਾਰੂ ਸਿੰਘ, ਇੱਕ ਚੋਲੇ ਨਾਲ ਹੀ ਮੈਂ ਸਾਰ ਲਵਾਂਗਾ। ਬੇਬੇ ਮੈਨੂੰ ਕੋਈ ਫਿਕਰ ਨਹੀਂ, ਮੈਂ ਇੱਕ ਚੋਲੇ ਨਾਲ ਹੀ ਸਾਰ ਲਾਂਗਾ, ਪਰ ਉਹਨਾਂ ਨੂੰ ਕਛਹਿਰੇ ਸਵਾ ਕੇ ਦੇਣੇ ਨੇ ਜਿਹੜੇ ਸਿੰਘ ਜੰਗਲਾਂ ਵਿੱਚ ਤੁਰੇ ਫਿਰਦੇ ਆ, ਤੇ ਇਹੋ ਜਿਹੇ ਸਮੇਂ ਉੱਤੇ ਕੋਈ ਘਰ ਨਹੀਂ ਵੜਨ ਦਿੰਦਾ, ਆਪਣੇ ਵੀ ਸਾਥ ਛੱਡ ਜਾਂਦੇ ਆ ਜੀ। ਜਦੋਂ ਬੰਦਾ ਕੋਈ ਸੱਚ ਦੇ ਰਾਹ ਤੇ ਤੁਰਿਆ ਹੋਵੇ ਤੇ ਸਰਕਾਰ ਨਾਲ ਲਈ ਹੋਵੇ ਟੱਕਰ, ਫਿਰ ਹਰੇਕ ਬੰਦੇ ਦੀਆਂ ਲੱਤਾਂ ਨਹੀਂ ਭਾਰ ਚੱਲਦੀਆਂ, ਫਿਰ ਹਰ ਬੰਦਾ ਨੇੜੇ ਨਹੀਂ ਆਉਂਦਾ, ਦੂਰ ਦੂਰ ਭੱਜਦੇ ਆ ਵੀ ਸਾਰੇ ਨਾਲੇ ਮਰੇਗਾ ਨਾਲੇ ਸਾਨੂੰ ਮਰਵਾਏਗਾ, ਸਾਰੇ ਦੂਰ ਦੂਰ ਭੱਜਣਗੇ, ਡਰਦੇ ਆ ਲੋਕ, ਡਰਦੇ ਪਖੰਡ ਵਾਲੇ ਪਾਸੇ ਲੱਖਾਂ ਹੀ ਤੁਰਦੇ ਆ, ਸੱਚ ਤੇ ਕੋਈ ਵਿਰਲਾ ਹੀ ਚੱਲਦਾ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਹਿ ਮਾਰਗ ਪੰਡਿਤ ਗਏ, ਜਿਹੜੇ ਰਾਹਾਂ ਤੇ ਪੰਡਿਤ ਗਏ ਕਹਿੰਦੇ ਬੜੀ ਦੁਨੀਆ ਉਹਨਾਂ ਦੇ ਮਗਰ ਗਈ, ਪਾਛੈ ਪਰੀ ਵਹੀਰ ਕਹਿੰਦੇ ਬੜੀ ਲੋਕ ਉਹਨਾਂ ਮਗਰ ਗਏ, ਪਰ ਕਹਿੰਦੇ ਜਿਹੜੇ ਰਾਹ ਤੇ ਮੈਂ ਤੂੰ ਪਹੁੰਚਿਆ ਕਹਿੰਦਾ ਮੈਂ ਸਿਰੇ ਜਾ ਕੇ ਮਗਰ ਮੁੜ ਕੇ ਵੇਖਿਆ ਮੇਰੇ ਮਗਰ ਕੋਈ ਵੀ ਨਹੀਂ ਆਇਆ, ਮੈਂ ਇਕੱਲਾ ਹੀ। ਕਬੀਰ ਸਾਹਿਬ ਕਹਿੰਦੇ ਨੇ ਕਹਿੰਦੇ ਮੇਰੀ ਹੱਡ ਬੀਤੀ ਮੈਂ ਇਕੱਲਾ ਹੀ, ਸਾਰੀ ਦੁਨੀਆ ਨੇ ਨਾਲ ਨਹੀਂ ਤੁਰਨਾ, ਕਹਿੰਦੇ ਮੈਂ ਇਕੱਲਾ ਹੀ ਰਹਿ ਗਿਆ। ਕਬੀਰ ਜਹਿ ਮਾਰਗ ਪੰਡਿਤ ਗਏ, ਵਹਿਮਾਂ ਚ ਪਾਉਣ ਵਾਲੇ, ਭਰਮਾਂ ਚ ਪਾਉਣ ਵਾਲੇ, ਲੁੱਟਣ ਵਾਲੇ, ਬੜੀ ਦੁਨੀਆ ਉਹਨਾਂ ਦੇ ਮਗਰ ਤੁਰੇਗੀ, ਪਰ ਸੱਚਾ ਗਿਆਨ ਲੈਣ ਵਾਲਾ ਕੋਈ ਕੋਈ ਹੁੰਦਾ ਹੈ, ਸੱਚ ਤੇ ਤੁਰਨ ਵਾਲਾ ਕੋਈ ਕੋਈ ਹੁੰਦਾ ਹੈ। ਤੂੰ ਗੁਰਦੁਆਰੇ ਤੁਰਿਆ ਚੱਲ, ਆਪਾਂ ਤੇ ਭਾਈ ਗੁਰਦੁਆਰੇ ਚੱਲੇ ਹਾਂ ਜੀ ਪਾਠ ਕਰਨ, ਬਾਕੀ ਕਹਿਣ ਅਸੀਂ ਤੇ ਉਹ ਉੱਥੇ ਦੇਗ ਦੇਗਾ ਕੱਢਿਆ ਚੌਲਾਂ ਦਾ, ਚੌਲ ਦੀ ਦੇਗ ਚੜ੍ਹਾਈ ਹੈ ਚੌਲਾਂ ਦੀ, ਉਹ ਬਾਬੇ ਦੀ ਜਗ੍ਹਾ ਉੱਥੇ ਚੱਲੇ ਹਾਂ, ਸਾਰਾ ਪਿੰਡ ਉੱਧਰ ਨੂੰ ਜਾਏਗਾ, ਕਥਾ ਸੁਣਨ ਵਾਲਾ ਤੇ ਕੋਈ ਇੱਕ ਦੋ ਹੀ ਹੋਣਗੇ, ਗੁਰਦੁਆਰੇ ਜਾ ਕੇ ਕਥਾ ਸੁਣਨ ਵਾਲੇ ਘੱਟ ਹੋਣਗੇ, ਦੂਜੇ ਪਾਸੇ ਜਾਣ ਵਾਲਿਆਂ ਦੀ ਗਿਣਤੀ ਬਹੁਤੀ ਹੈ। ਓਏ ਬਹੁਤੇ ਸਾਡੇ ਨਾ ਨਿੱਕੇ ਹੁੰਦੇ, ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਚੌਲਾਂ ਪਿੱਛੇ ਲੋਕ ਡੋਲਦੇ ਵੇਖੇ ਆ ਸਾਡੇ ਪਿੰਡ 'ਚ ਨਾ, ਆ ਜਿਹੜੇ ਸਤਸੰਗ ਕਰਨ ਵਾਲੇ ਨਕਲੀ ਗੁਰੂਆਂ ਦੇ ਚੇਲਿਆਂ ਨੇ ਢੋਲਕੀ ਵਜਾਉਣੀ ਸ਼ੁਰੂ ਕੀਤੀ, 20 ਸਾਲ ਦੀ ਗੱਲ ਹੋਏਗੀ, 20 ਸਾਲ 22 ਸਾਲ ਪੁਰਾਣੀ, ਮੈਂ ਵੀ ਛੋਟਾ ਜਿਹਾ ਸੀ, ਤੇ ਚਲੋ ਮਾ ਦੀਵਾਨ ਸੁਣਨ ਵਾਸਤੇ ਜਾਣਾ, ਸੰਗਤ ਕਰਨੀ, ਮਾੜਾ ਮੋਟਾ ਅਕਲ ਸੀ, ਪਤਾ ਲੱਗਣ ਲੱਗ ਗਿਆ ਥੋੜ੍ਹਾ ਥੋੜ੍ਹਾ। ਤੇ ਉਦੋਂ ਸਾਡੇ ਆਂਢ ਗੁਆਂਢ ਵਿੱਚ ਕਿਹਾ ਕਰਨ, ਉਹ ਬੁੱਧਵਾਰ ਨੂੰ ਫਲਾਣੇ ਦੇ ਘਰੇ ਨਾਮ ਚਰਚਾ ਹੈ। ਅੱਛਾ ਭਾਈ, ਉਹਨਾਂ ਦੇ ਘਰ ਤੇ ਆਪਾਂ ਕਹਿਣਾ ਸਮਝ ਆਉਂਦੀ ਹੈ, ਕੁਛ ਕੁਛ ਪੱਲੇ ਪੈਂਦਾ ਹੈ, ਅੱਗੋਂ ਪਤਾ ਕੀ ਕਿਹਾ ਕਰਨ, ਉਹ ਹੋਰ ਨਹੀਂ ਪਤਾ ਭਾ ਬਤਾਣਾ ਮਿਲਦਾ ਬਾਅਦ ਚ। ਤੇ ਸਾਡੇ ਪਿੰਡ ਦੇ 25-30% ਲੋਕ ਜਾਣ ਲੱਗ ਗਏ, ਲੈ ਪੱਲੇ ਕੱਖ ਭਾਵੇਂ ਨਹੀਂ ਪਿਆ, ਉਹ ਬਦਾਣੇ ਦੇ ਮਾਰੇ ਹੀ ਬਦਾਣਾ ਥੋੜਾ ਥੋੜਾ ਥੋੜਾ ਥੋੜਾ ਲੈਂਦੀ ਲੈਂਦੀ ਕੈਂਟਰ 'ਚ ਬਹਿ ਗਏ, ਬਦਾਣੇ ਦੇ ਮਾਰੇ ਹੀ ਤੁਰ ਗਏ। ਇਹ ਤੇ ਚੌਲਾਂ ਪਿੱਛੇ ਵਿਕੀ ਜਾਂਦੇ ਹਾਂ ਆਪਾਂ, ਸਿੱਖਾਂ ਨੂੰ ਚਰਖੜੀਆਂ ਨਹੀਂ ਡੁਲਾ ਸਕੀਆਂ, ਗੁਰੂ ਦੇ ਸਿੱਖ ਕਾਇਮ ਨੇ ਜਿਹੜੇ, ਇਹ ਤੇ ਚੌਲਾਂ ਦੀ ਮੁੱਠੀ ਦੇ ਕੇ ਲੈ ਵੀ ਚੌਲ ਬਈ ਚੌਲ ਵੀ ਚੌਲ, ਜਰਦਾ ਚੌਲ ਕਹਿੰਦੇ ਨੇ ਜਿਹਨਾਂ ਨੂੰ, ਮਿੱਠੇ ਜਿਹੇ ਚੌਲਾਂ ਨਾਲ ਹੀ ਬਸ, ਜਿੰਨੇ ਲਾਈ ਗੱਲੀ ਉਸੇ ਨਾਲ ਹੀ ਚੱਲੀ, ਜਿਹੜਾ ਸਾਨੂੰ ਗੱਲਾਂ ਜੀਆਂ 'ਚ ਲਾ ਲੈਂਦਾ ਉਹਦੇ ਨਾਲ ਹੀ ਤੁਰ ਪੈਂਦੇ ਆਪਾਂ, ਅਸੀਂ ਗੱਲੀ ਲੱਗਣਾ ਹੈ। ਜਿਹੜੇ ਬਚਨ ਮਹਾਰਾਜ ਨੇ ਦੱਸੇ ਆ ਸਾਨੂੰ, ਅਸੀਂ ਨਹੀਂ ਕਿਸੇ ਦੀਆਂ ਗੱਲਾਂ 'ਚ ਆਉਣ ਵਾਲੇ, ਬੁੱਧੂ ਬਣਾ ਜਾਏਗਾ ਸਾਨੂੰ ਕੋਈ, ਭੁੱਲ ਜੋ ਭਾਵੇਂ 5 ਘੰਟੇ ਲੈਕਚਰ ਦੇਈ ਜਾਏ ਸਾਨੂੰ, ਗੁਰੂ ਦੇ ਸਿੱਖ ਹਾਂ, ਗੁਰੂ ਤੋਂ ਬਿਨਾਂ ਕੋਈ ਸਾਡੇ ਤੇ ਅਸਰ ਨਹੀਂ ਕਰ ਸਕਦਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਕਹਿੰਦੇ ਜਦੋਂ ਦੇ ਤੇਰੇ ਚਰਨ ਫੜ ਲੈ ਮਾਲਕਾ, ਉਦੋਂ ਬਾਅਦ ਇਸ ਅੱਖ ਥੱਲੇ ਆਇਆ ਹੀ ਕੋਈ ਨਹੀਂ। ਉਦੋਂ ਬਾਅਦ ਪਸੰਦ ਨਹੀਂ ਕੋਈ ਆਇਆ ਮੈਨੂੰ। ਮੈਂ ਬਹੁਤ ਵਾਰ ਬੇਨਤੀ ਕਰਦਾ, ਗੁਰੂ ਅਰਜਨ ਦੇਵ ਜੀ ਦਾ ਫੈਨ ਹੈ ਜਿਹੜਾ, ਉਹ ਹੋਰ ਕਿਸੇ ਗਾਇਕਾਂ ਦਾ ਫੈਨ ਕਿਵੇਂ ਬਣ ਜਾਏਗਾ? ਗੁਰੂ ਨਾਨਕ ਨੂੰ ਸੁਣਨ ਵਾਲਾ ਕਿਸੇ ਹੋਰ ਨੂੰ ਸੁਣ ਸਕਦਾ? ਉਹਨੇ ਕਹਿਣਾ ਛੱਡ ਪਰੇ ਜਬੜੀਆਂ ਕੀ ਨੇ, ਗੁਰੂ ਨਾਨਕ ਦੀ ਗੱਲ ਸੁਣਾਓ, ਗੁਰੂ ਅਰਜਨ ਦੇਵ ਜੀ ਦੀ ਸੁਣਾਓ, ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣਾਓ, ਸਤਿਗੁਰ ਦੀ ਬਾਣੀ ਸੁਣਨ ਵਾਲਾ ਬੰਦਾ ਤੇ ਐਂ ਸੁਣ ਹੀ ਨਹੀਂ ਸਕਦਾ ਕਿਸੇ ਨੂੰ, 5 ਮਿੰਟ ਨਹੀਂ ਸੁਣ ਸਕਦੇ ਤੁਸੀਂ। ਬਹੁਤੇ ਸਾਡੇ ਵੀਰ ਇਦਾਂ ਗੁੰਮਰਾਹ ਹੋਏ ਆ, ਤੇ ਵੇਖੋ ਜੀ ਬਾਅਦ ਵਿੱਚ ਬਣਾ ਲੈਂਦੇ ਨੇ ਇੱਜ਼ਤ ਦਾ ਮਸਲਾ, ਬਾਅਦ ਵਿੱਚ ਜੀ ਕਰਦਾ ਹੁੰਦਾ ਹੈ ਪਰ ਅੜੀ ਕਰਕੇ ਬਹਿ ਜਾਂਦੇ ਨੇ ਵੀ ਲੈ ਯਾਰ ਐਂ ਕਰਾਂਗੇ ਅਸੀਂ, ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਗੱਲ ਤੇ ਗਲਤ ਹੈ, ਕੰਮ ਗਲਤ ਕਰਦਾ ਹੈ, ਪਰ ਅੜੀ ਮਰਵਾ ਜਾਂਦੀ ਹੈ ਫਿਰ ਵੀ ਲੈ ਯਾਰ ਲੋਕ ਕੀ ਕਹਿਣਗੇ, ਵੀ ਪਹਿਲਾਂ ਯਾਰ ਤੂੰ ਐਂ ਕਹਿੰਦਾ ਸੀ ਹੁਣ ਤੂੰ ਐਂ ਕਹਿੰਦਾ। ਇਹ ਮਰਦ ਦਲੇਰਾਂ ਦਾ ਹੀ ਕੰਮ ਹੁੰਦਾ ਪਿਆਰਿਓ, ਮਰਦ ਦਲੇਰ ਗੁਰੂ ਦੇ ਸਿੱਖ ਸਿੱਖੀ ਤੇ ਮਰਦ ਦਲੇਰ ਤੁਰ ਸਕਦੇ ਨੇ, ਹਰੇਕ ਬੰਦਾ ਦਿਲ ਨਹੀਂ ਕੱਢ ਸਕਦਾ ਵੀ ਲੋਕੀ ਕੀ ਕਹਿਣਗੇ, ਦੁਨੀਆ ਕੀ ਕਹੇਗੀ ਮੈਨੂੰ, ਵੀ ਪਹਿਲਾਂ ਤੂੰ ਐਂ ਕਹਿੰਦਾ ਸੀ ਹੁਣ ਤੂੰ ਐਂ ਕਹਿੰਦਾ। ਪਰ ਜੇ ਸੱਚ ਦੇ ਰਾਹ ਤੇ ਤੁਰਨਾ ਤੇ ਸਿੱਖ ਬਣੋ ਫਲੈਕਸੀਬਿਲਟੀ ਹੋਵੇ ਸਾਡੇ ਚ ਫਲੈਕਸੀਬਿਲਟੀ ਹੋਣੀ ਚਾਹੀਦੀ ਹੈ ਭਾਈ ਅਸੀਂ ਸਿੱਖ ਹਾਂ ਸਿੱਖ ਸਿੱਖਣਾ ਹੈ ਅੜੀਆਂ ਨਾ ਕਰੀਏ ਜਦੋਂ ਗੱਲ ਸਮਝ ਚ ਆ ਜੇ ਗੱਲ ਦਿਮਾਗ ਚ ਬਹਿ ਜੇ ਫਿਰ ਕਾਹਦੀ ਅੜੀ ਹੈ ਉਹ ਗੁਰੂ ਨਾਲ ਕਾਹਦਾ ਮੱਥਾ ਲਾਉਣਾ ਹੈ ਬਾ ਗੁਰੂ ਨੇ ਸਮਝਾਤੀ ਅਕਲ ਦੇਤੀ ਛੱਡ ਪਰੇ ਮਨਾ ਵਧਾਣੇ ਪਿੱਛੇ ਤੁਰਿਆ ਫਿਰਦਾ ਹੈ ਚੱਲ ਜੇ ਤੂੰ ਕੈਂਟਰ ਤੇ ਚੜ੍ਹੀ ਗਿਆ ਜੇ ਤੂੰ ਤੋਰੀ ਗਿਆ ਜੇ ਤੂੰ 10 ਸਾਲ ਦਾ ਵੀ ਜਾਈ ਜਾਣਾ ਫਿਰ ਕੀ ਹੋ ਗਿਆ ਜੇ 10 ਸਾਲ ਦਾ ਵੀ ਜਾਣਾ ਜਦੋਂ ਗਲਤ ਹੈ ਤੇ ਗਲਤ ਹੈ ਬਸ ਡਿੱਗ ਪਏ ਸੀ ਉੱਠ ਕੇ ਕੱਪੜੇ ਝਾੜ ਕੇ ਫਿਰ ਤੁਰ ਪੋ ਡਿੱਗ ਪਏ ਸੀ ਬੱਚਾ ਖੇਡਦਾ ਖੇਡਦਾ ਡਿੱਗ ਹੀ ਪੈਂਦਾ ਡਿੱਗੋ ਉੱਠੋ ਤੇ ਕੱਪੜੇ ਝਾੜ ਕੇ ਤੁਰ ਪੋ ਬਸ ਕਿ ਇਹ ਥੋੜਾ ਮਤਲਬ ਹੁੰਦਾ ਹੈ ਵੀ ਜੇ ਡਿੱਗ ਪਿਆ ਤੇ ਹੁਣ ਵਿੱਚ ਹੀ ਲਿਟੀ ਜਾਏਗਾ ਤੂੰ ਕਿ ਘੱਟੇ ਜੀ ਲਿਰੇਗਾ ਤੂੰ ਥੱਲੇ ਹੀ ਉੱਠ ਪਏ ਤੇ ਸਾਡੇ ਕਈ ਬੰਦਿਆਂ ਨੇ ਧੱਕਾ ਵੀ ਥੋੜਾ ਜਿਹਾ ਜ਼ਿਆਦਾ ਕੀਤਾ ਹੈ ਉਹ ਗੱਲਾਂ ਵੀ ਇਦਾਂ ਦੀਆਂ ਕਰ ਕਰਕੇ ਫਿਰ ਬੰਦੇ ਅੜੀਊ ਹੀ ਕਰਕੇ ਫਿਰ ਚੰਗਾ ਫਿਰ ਜੇ ਐ ਤੇ ਫਿਰ ਐਂ ਸਹੀ ਐਂ ਕਰਾਂਗੇ ਫਿਰ ਐਂ ਮੰਨਾਂਗੇ ਉਹਨਾਂ ਨੂੰ ਕਹੋ ਭਰਾਵਾ ਗਲਤ ਹੈ ਤੂੰ ਆ ਜਾ ਬਸ ਛੱਡ ਦੇ ਹਾਂ ਬੇਨਤੀਆਂ ਹੀ ਕਰੋ ਬਸ ਧੱਕਾ ਵੀ ਕਾਹਦਾ ਕਰਨਾ ਪਿਆਰ ਨਾਲ ਬੇਨਤੀਆਂ ਹੀ ਕਰੋ ਸਮਝਾਓ ਜੇ ਸਮਝ ਜਾਣ ਅੜੀਆਂ ਕਾਹਦੀਆਂ ਨੇ ਕਾਹਦੀ ਅੜੀ ਹੈ ਮੈਨੂੰ ਤੁਸੀਂ ਅੱਜ ਦੱਸ ਦਿਓ ਅਕਲ ਦੇ ਦਿਓ ਵੀ ਆਹ ਗੱਲ ਗਲਤ ਹੈ ਮੈਂ ਕਿਉਂ ਅੜੀ ਕਰੂੰ ਮੈਂ ਪਾਗਲ ਹਾਂ ਮੈਂ ਅੜੀ ਕਿਉਂ ਕਰਾਂ ਮੈਨੂੰ ਸਮਝਾ ਦਿਓ ਮੈਂ ਸਮਝ ਜਾਂ ਵੀ ਸੱਤ ਵਜਣ ਜੀ ਠੀਕ ਹੈ ਅੜੀ ਕਾਹਦੀ ਐਵੇਂ ਹੀ ਅੜੀ ਜਾਓ ਅੜੀ ਕਾਹਦੀ ਕਰਨੀ ਇਸ ਕਰਕੇ ਅੜੀਆਂ ਨਾ ਕਰੋ ਜਦੋਂ ਗੁਰੂ ਦੀ ਗੱਲ ਹੋਵੇ ਤੇ ਸਹੀ ਹੋਵੇ ਦਲੀਲ ਹੋਵੇ ਲੌਜੀਕ ਹੋਵੇ ਬਸ ਝੁਕ ਜਾਓ ਸੱਤ ਵਜਣ ਜੀ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਕਮਾਣਾ ਕਿਤੇ ਖੇਡ ਪਈ ਹੈ ਬੜਾ ਦਿਲ ਚਾਹੀਦਾ ਦਲੇਰ ਕਮਾ ਸਕਦਾ ਹੈ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਜਾਗਦੀ ਜ਼ਮੀਰ ਵਾਲਾ ਸਾਂਭ ਸਕਦਾ ਹੈ ਇਹ ਬਾਟ ਅਵਲੜੀ ਮਿਲਦੀ ਆਪਣਾ ਆਪ ਮਟਾ ਕੇ ਇਹ ਬਾਟ ਅਵਲੜੀ ਮਿਲਦੀ ਆਪਣਾ ਆਪ ਮਟਾ ਕੇ ਇਹ ਬਾਟ ਅਵਲੜੀ ਮਿਲਦੀ ਆਪਣਾ ਆਪ ਮਟਾ ਕੇ ਇਹ ਬਾਟ ਅਵਲੜੀ ਮਿਲਦੀ ਆਪਣਾ ਆਪ ਮਟਾ ਕੇ ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਨ ਮੁਨਾਰੇ ਢਾ ਕੇ ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਨ ਮੁਨਾਰੇ ਢਾ ਕੇ ਕੁਦਰਤ ਵਿੱਚ ਕਾਦਰ ਹੈ ਪੜੋ ਪੜੋ ਮਾਨ ਮੁਨਾਰੇ ਢਾ ਕੇ ਪੜੋ ਬਈ ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਨ ਮੁਨਾਰੇ ਢਾ ਕੇ ਧਰਮੀ ਨੂੰ ਚਾਹੁੰਦੀ ਹੈ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਵਰ ਦੇ ਨਾਲ ਖੈਂਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਸਸਤਾ ਸੌਦਾ ਨਹੀਂ ਇਹ ਮਹਿੰਗੀ ਵਸਤੂ ਹੈ ਭਾਈ ਇਹ ਸੌਦਾ ਸਸਤਾ ਨਹੀਂ ਦਲੇਰ ਚਾਹੀਦਾ ਬੰਦਾ ਇਹਦੇ ਤੇ ਤੁਰਨ ਲਈ ਦਲੇਰ ਚਾਹੀਦਾ ਹਰ ਕੋਈ ਨਹੀਂ ਤੁਰ ਸਕਦਾ ਇਹ ਮਹਿੰਗੀ ਵਸਤੂ ਹੈ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਵਰ ਦੇ ਨਾਲ ਖੈਂਦੀ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਵਰ ਦੇ ਨਾਲ ਖੈਂਦੀ ਇਹ ਮਹਿੰਗੀ ਵਸਤੂ ਹੈ ਚਾਹੁੰਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਹਰੇਕ ਨਹੀਂ ਸੰਭਾਲ ਸਕਦਾ ਬਈ ਦਿਲ ਰੱਖੀਏ ਪਹਾੜਾਂ ਵਰਗੇ ਹਾਥੀਆਂ ਦੀ ਤੋਰ ਤੁਰੀਏ ਹਾਥੀਆਂ ਨੂੰ ਬਥੇਰੇ ਕੁੱਤੇ ਭੌਂਕਦੇ ਹੁੰਦੇ ਆ ਤੇ ਨਾਲੇ ਜੇ ਕੁੱਤਿਆਂ ਦੀ ਪਰਵਾਹ ਕਰਨ ਲੱਗੇ ਅਗਲੇ ਪਿੰਡ ਜਾ ਹੀ ਨਹੀਂ ਸਕਦਾ ਨਾਲੇ ਕੁੱਤਿਆਂ ਦਾ ਨੁਕਸਾਨ ਕੀ ਕਰਦਾ ਹੈ ਹਾਥੀ ਤੇ ਘੰਟੇ ਲਈ ਆਇਆ ਅਗਲੇ ਨੇ ਗਾਂ ਲੰਘ ਜਾਣਾ ਕੁੱਤਿਆਂ ਦੀ ਕਿਹੜਾ ਰੋਟੀ ਖੁੰਦਾ ਹੈ ਭਲਾ ਭੌਂਕਦੇ ਕਿਉਂ ਹੈ? ਐਵੇਂ ਹੀ ਵੱਡੇ ਨੂੰ ਵੇਖ ਵੇਖ ਹੀ ਭੌਂਕੀ ਜਾਂਦੇ, ਵਿਗਾੜਦਾ ਤੇ ਕੁਛ ਨਹੀਂ, ਹਾਥੀ ਕੀ ਵਿਗਾੜਦਾ ਕਿਸੇ ਦਾ, ਵਿਗਾੜ ਕਿਸੇ ਦਾ ਕੁਛ ਨਹੀਂ ਹੁੰਦਾ, ਬਸ ਐਵੇਂ ਹੀ ਵੱਡੇ ਨੂੰ ਵੇਖ ਵੇਖ ਹੀ ਰੌਲਾ ਪਾਈ ਜਾਂਦੇ। ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖੈਂਦੀ, ਇਹ ਮਹਿੰਗੀ ਵਸਤੂ ਹੈ ਤੇ ਹਾਥੀਆਂ ਦੀ ਤੋਰ ਤੁਰੀਏ, ਦਿਲ ਰੱਖੀਏ ਪਹਾੜਾਂ ਵਰਗਾ, ਮਸਤੀ ਹੋਵੇ ਸ਼ੇਰਾਂ ਨਾਲ ਦੀ, ਸ਼ੇਰਾਂ ਨਾਲ ਦੀ ਮਸਤੀ ਹੋਵੇ, ਲਾਲਚ ਨਹੀਂ। ਉਹ ਸ਼ੇਰ ਜੇ ਚਿੜੀਆ ਘਰ 'ਚ ਜਾਓ ਨਾ ਕਦੀ, ਤੇ ਸ਼ੇਰ ਨੂੰ ਬੈਠੇ ਨੂੰ ਵੇਖਣਾ, ਤੁਸੀਂ ਸ਼ੇਰ ਨੂੰ ਨਾ ਬੈਂਡ ਵਾਜਾ ਵਜਾ ਦਿਓ ਉਹਦੇ ਕੋਲ, ਉਹ ਨਹੀਂ ਹਿੱਲਦਾ, ਅੱਖਾਂ ਜੀਆਂ ਬੰਦ ਕਰਕੇ, ਜੇ ਕਿਤੇ ਸੌਣ ਦੇ ਮੂਡ 'ਚ ਹੋਇਆ ਸੁੱਤਾ ਪਿਆ, ਅੱਖਾਂ ਬੰਦ ਕਰਕੇ ਉਹਨੇ ਕੰਨ ਜੇ ਹਿਲਾਈ ਜਾਣਾ, ਮੱਖੀਆਂ ਜੀਆਂ ਪਰੇ ਕਰੀ ਜਾਂਦਾ, ਤੁਸੀਂ ਬੈਂਡ ਵਾਜਾ ਵੀ ਵਜਾਈ ਜਾਓ, ਉਹ ਨਹੀਂ ਐਂ ਵੇਖਦਾ ਵੀ ਤੂੰ ਕੌਣ ਹੈ, ਤੇ ਬਾਂਦਰ ਨੂੰ ਮਾੜਾ ਜਿਹਾ ਅਕੇਲਾ ਹੀ ਵਿਖਾ ਦਿਓ। ਦਲੇਰ ਬੰਦੇ ਨੇ ਜਿਹੜੇ, ਉਹਨਾਂ ਦੇ ਸਾਹਮਣੇ ਤੇ ਭਾਵੇਂ ਤੂੰ, ਮੈਂ ਕਹਿੰਦਾ ਵੱਡੇ ਤੋਂ ਵੱਡਾ ਬਾਬਾ ਭਾਵੇਂ ਜੋ ਮਰਜ਼ੀ ਕਰੀ ਫਿਰੇ, 50 ਜਹਾਜ਼ ਲੈ ਕੇ ਆ ਜੇ ਇੱਥੇ, ਕੋਈ ਅਸਰ ਨਹੀਂ, ਬਥੇਰੇ ਫਿਰਦੇ ਨੇ ਇੱਥੇ। ਤੇ ਜਿਹੜਾ ਦੂਜਾ ਹੁੰਦਾ ਮਾਫ ਕਰਨਾ ਬਾਂਦਰ ਵਿਰਤੀ, ਉਹਨੂੰ ਬਸ ਮਾੜਾ ਜਿਹਾ ਚੌਲ ਹੀ ਵਿਖਾ ਦਿਓ, ਮਿੱਠੇ ਬਦਾਣਾ ਜਿਹਾ ਹੀ ਵਿਖਾ ਦਿਓ, ਮਾੜਾ ਜਿਹਾ ਬਸ ਮਾੜਾ ਜਿਹਾ ਲਾਲਚ ਦੇ ਦਿਓ ਵੀ ਉਹ ਤੇਰੇ ਸਾਰੇ ਕਾਰਜ ਹੀ ਰਾਸ ਹੋ ਜਾਣਗੇ, ਓਏ ਇੱਥੇ ਬਥੇਰਾ ਚਿਰ ਅਰਦਾਸਾਂ ਕਰਦੇ ਨੂੰ ਹੋ ਗਿਆ ਕੱਖ ਨਹੀਂ ਮਿਲਿਆ, ਆ ਜਾ ਚੱਲੀਏ, ਉਹ ਤੁਰ ਪਏਗਾ ਮੂੰਹ ਚੱਕ ਕੇ। ਮਾੜਾ ਜਿਹਾ ਤੁਸੀਂ ਕੇਲਾ ਹੀ ਵਿਖਾਉਣਾ ਬਸ, ਇਹ ਬਾਂਦਰ ਵਿਰਤੀ ਹੈ ਜੀ। ਸ਼ੇਰ ਵਿਰਤੀ ਜਿਹੜੀ ਹੈ, ਤੂੰ ਜੋ ਮਰਜ਼ੀ ਕਰੀ ਜਾ, ਉਹਨਾਂ 'ਤੇ ਅਸਰ ਕੋਈ ਨਹੀਂ ਹੁੰਦਾ, ਕੋਈ ਅਸਰ ਨਹੀਂ ਹੁੰਦਾ। ਹਾਂਜੀ, ਹੁਣ ਬੇਨਤੀ ਕਰ ਰਹੇ ਸੀ, ਸੌਖਾ ਕੰਮ ਨਹੀਂ ਹੁੰਦਾ, ਦੁਨੀਆ ਉਲਟ ਸੀ ਸਾਰੀ, ਤੇ ਤਾਰੂ ਸਿੰਘ ਜਾ ਕੇ ਪ੍ਰਸ਼ਾਦਾ ਛਕਾਇਆ ਕਰੇ, ਸਮਝਿਓ ਪੱਟੀ ਦਾ ਫੌਜਦਾਰ, ਉਹਨੇ ਕਿਸੇ ਦੀ 70 ਸਾਲ ਦਾ ਸੀ ਆਪ, ਉਹਨਾਂ ਨੇ ਉਹਨੇ ਕਿਸੇ ਦੀ ਗਰੀਬ ਮਾਛੀ ਦੀ ਲੜਕੀ ਨੂੰ ਜ਼ਬਰਦਸਤੀ ਚੁੱਕ ਲਿਆ, ਉਹਨੂੰ ਕਹਿੰਦਾ ਮੈਂ ਤੇਰੇ ਨਾਲ ਨਿਕਾਹ ਕਰਾਉਣਾ ਹੈ। ਉਹ ਲੜਕੀ ਮੰਨਦੀ ਨਹੀਂ ਸੀ, ਇਹ ਕਰਦਾ ਸੀ ਜ਼ਬਰਦਸਤੀ, ਕਰਦਾ ਸੀ ਧੱਕਾ। ਉਹਦੇ ਪਿਓ ਨੇ ਤਰਲੇ ਬੜੇ ਕੀਤੇ ਵੀ ਮੇਰੀ ਧੀ ਨੂੰ ਛੱਡ ਦੇ, ਫੌਜਦਾਰ ਕਹਿੰਦਾ ਮੇਰੇ ਨਾਲ ਨਿਕਾਹ ਕਰਾਵੇ, ਇਹਨੂੰ ਕਹਿ ਮੰਨ, ਲੜਕੀ ਮੰਨਦੀ ਨਹੀਂ ਸੀ, ਕਹਿੰਦੀ ਮੈਂ 18 ਸਾਲ ਦੀ ਹੈ, 70 ਸਾਲ ਦਾ, ਉਹ ਵਿਆਹ ਨੂੰ ਮੰਨੇ ਨਾ। ਉਹ ਆਪਣੇ ਧੀ ਨੂੰ ਕਹਿੰਦਾ ਧੀਏ ਮੰਨ ਜਾ, ਕਹਿੰਦੀ ਬਾਪੂ ਤੂੰ ਮੈਨੂੰ ਇਹ ਨਾ ਕਹਿ, ਤੂੰ ਜਾ ਬਾਦਸ਼ਾਹ ਦੀ ਕਚਹਿਰੀ 'ਚ ਰੋਜ਼ ਆ ਕੇ, ਸੂਬੇ ਕੋਲ ਜਾ, ਜ਼ਕਰੀਆ ਖਾਨ ਦੇ ਤਰਲੇ ਲੈ, ਉਹਨੂੰ ਕਹਿ। ਸੂਬੇ ਕੋਲ ਚਲਿਆ ਗਿਆ, ਸੂਬੇ ਨੇ ਉਹਦੀ ਇੱਕ ਨਾ ਸੁਣੀ, ਧੱਕੇ ਮਾਰ ਕੇ ਦਰਬਾਰ 'ਚੋਂ ਕੱਢਤਾ। ਕਿਉਂ? ਕਿਉਂਕਿ ਇਲਾਕੇ ਦਾ ਫੌਜਦਾਰ ਸੂਬੇ ਦਾ ਰਿਸ਼ਤੇਦਾਰ ਸੀ, ਸੂਬਾ ਸੂਬੇਦਾਰ ਸੀ ਇਲਾਕੇ ਦਾ, ਤੇ ਉਹਦਾ ਰਿਸ਼ਤੇਦਾਰ ਸੀ ਜਿਹੜਾ ਫੌਜਦਾਰ ਸੀ, ਹੁਣ ਰਿਸ਼ਤੇਦਾਰਾਂ ਦੇ ਕੇਸ ਕਿਹੜਾ ਕਰੇ, ਰਿਸ਼ਤੇਦਾਰ ਨੂੰ ਫੜ ਕੇ ਕਿਹੜਾ ਜੇਲ੍ਹ 'ਚ ਸੁੱਟੇ। ਹੁਣ ਮੰਤਰੀਆਂ ਦੀਆਂ ਰਿਸ਼ਤੇਦਾਰੀਆਂ ਤੰਗ ਹੀ ਕਰਦੀਆਂ ਨੇ, ਆਖੋ ਸਤਨਾਮ, ਮੰਤਰੀ ਘੱਟ ਤੰਗ ਕਰਨਗੇ, ਇਹਨਾਂ ਦੇ ਰਿਸ਼ਤੇਦਾਰ ਜ਼ਿਆਦਾ ਕਰਨਗੇ। ਮੰਤਰੀ ਭਾਵੇਂ ਇੱਕ ਬੱਤੀ ਚਾਰ ਚਾਰ ਲਾਈ ਫਿਰਦੇ ਨੇ ਗਾਂਹ, ਵੀ ਰਿਸ਼ਤੇਦਾਰ ਹੁੰਦੇ ਆ ਜੀ, ਹੁਣ ਇਹ ਤੰਗ ਹੀ ਕਰਨਗੇ, ਰੋਬ ਹੀ ਮਾਰਨਗੇ ਜਨਤਾ, ਤੇ ਦੁਖੀ ਹੀ ਕਰਦੇ ਨੇ। ਬਾਹਰਲਿਆਂ ਦੇਸ਼ਾਂ ਵਾਲਾ ਸਿਸਟਮ ਕਿਤੇ ਵੇਖੋ, ਕਮਾਲ ਦੀ ਗੱਲ ਹੈ, ਵੱਡੇ ਵੱਡੇ ਮੰਤਰੀ ਟ੍ਰੇਨਾਂ ਵਿੱਚ ਸਫ਼ਰ ਕਰਦੇ ਨੇ, ਟ੍ਰੇਨਾਂ ਵਿੱਚ ਵੱਡੇ ਵੱਡੇ ਮੰਤਰੀਆਂ ਦੇ ਬੱਚੇ ਡਰਾਈਵ ਟੈਸਟ, ਜਦੋਂ ਟੈਸਟ ਡਰਾਈਵ ਹੁੰਦੀ ਹੈ ਉਹਨਾਂ ਦੀ, ਡਰਾਈਵ ਟੈਸਟ ਕਰਦੇ ਨੇ ਕਹਿ ਲਓ, ਲਾਇਸੈਂਸ ਬੰਨਣਾ ਹੁੰਦਾ, ਜਦੋਂ ਡਰਾਈਵਿੰਗ ਲਾਇਸੈਂਸ ਜਿੱਦਾਂ ਆਪਾਂ ਅਪਲਾਈ ਕਰਦੇ ਹਾਂ, ਉੱਥੇ ਤੁਹਾਨੂੰ ਡਰਾਈਵ ਕਰਕੇ ਵਿਖਾਉਣਾ ਹੀ ਪੈਂਦਾ, ਪਾਸ ਕਰਨਾ ਪੈਂਦਾ ਹੈ, ਤੇ ਵੱਡੇ ਵੱਡੇ ਮੰਤਰੀਆਂ ਦੇ ਬੱਚੇ ਟੈਸਟ ਡਰਾਈਵ ਜਦੋਂ ਹੁੰਦੀ ਹੈ ਤੇ ਉਹ 'ਚ ਫੇਲ ਹੋ ਜਾਂਦੇ ਨੇ, ਆ ਕੇ ਆਪਣੇ ਡੈਡੀ ਨੂੰ ਰਾਸ਼ਟਰਪਤੀ ਨੂੰ ਦੱਸਦੇ ਨੇ ਵੀ ਮੈਂ ਫੇਲ ਹੋ ਗਿਆ, ਕਹਿਣਗੇ ਕੋਈ ਨਹੀਂ ਚੱਲ ਦੁਬਾਰਾ ਦੇ ਲਈ, ਫਿਰ ਤੂੰ ਫੇਰ ਟੈਸਟ ਦੇ ਲਈ। ਗੱਡੀ ਵਾਲਾ ਟੈਸਟ ਵੀ ਉਹਨਾਂ ਦੇ ਬੱਚੇ ਇੱਦਾਂ ਹੀ ਪਾਸ ਕਰਦੇ ਨੇ, ਜਿਵੇਂ ਆਪਾਂ ਲੈਣਾ 'ਚ ਲੱਗਦੇ ਹਾਂ ਇੱਦਾਂ ਉਹਨਾਂ ਨੂੰ ਵੀ ਲੱਗਣਾ ਪੈਂਦਾ ਹੈ। ਇਹ ਪਿੱਛੇ ਜੇ ਅਖਬਾਰ ਦੀ ਖਬਰ ਸੀ ਵੀ ਓਬਾਮੇ ਦੀ ਲੜਕੀ, ਅਮਰੀਕਾ ਦੇ ਰਾਸ਼ਟਰਪਤੀ ਦੀ ਲੜਕੀ ਇੱਕ ਰੈਸਟੋਰੈਂਟ ਦੇ ਉੱਤੇ ਕੰਮ ਕਰਦੀ ਹੈ, ਵੇਟਰ ਜਿਵੇਂ ਹੁੰਦੇ ਨੇ ਇਦਾਂ ਦੇ ਕੰਮ ਕਰਦੀ ਹੈ। ਉਹਨਾਂ ਲੋਕਾਂ ਦੀ ਸੋਚ ਹੋਰ ਹੈ, ਸਾਰੇ ਇੱਕੋ ਜਿਹੇ ਆ, ਉੱਥੇ ਕੋਈ ਵੱਡਾ ਕੋਈ ਛੋਟਾ ਨਹੀਂ, ਕੋਈ ਵੱਡਾ ਕੋਈ ਛੋਟਾ ਨਹੀਂ। ਇਹ ਫੌਜਦਾਰ ਰਿਸ਼ਤੇਦਾਰ ਸੀ ਜੀ ਸੂਬੇਦਾਰ ਦਾ, ਧੱਕੇ ਮਾਰ ਕੇ ਬਾਹਰ ਕੱਢਦਾ, ਕੱਢੋ ਇਹਨੂੰ ਬਾਹਰ। ਉਹ ਕਹਿੰਦਾ ਜੀ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜੇ ਖੇਤ ਦਾ ਰਾਖਾ ਕੌਣ ਬਣੇਗਾ, ਆ ਤੁਸੀਂ ਫੌਜਦਾਰ ਬਣਾਇਆ ਮੇਰੇ ਨਾਲ ਹੀ ਧੱਕਾ ਕਰੀ ਜਾਂਦਾ। ਕਹਿੰਦੇ ਚੱਕੋ ਬਾਹਰ ਇਹਨੂੰ ਬਾਹਰ ਕੱਢੋ, ਧੱਕੇ ਮਾਰ ਕੇ ਬਾਹਰ ਕੱਢਦਾ। ਉਹ ਰੋਂਦਾ ਕਰਲਾਉਂਦਾ ਫਿਰ ਆਇਆ, ਕਹਿੰਦਾ ਧੀਏ ਮੇਰੀ ਕਿਤੇ ਸੁਣਵਾਈ ਨਹੀਂ। ਕਹਿੰਦੀ ਫਿਰ ਇੱਕੋ ਹੀ ਥਾਂ ਰਹਿ ਗਿਆ ਬਾਪੂ ਜਿਹੜੇ ਸੁਣ ਲੈਣਗੇ। ਕਹਿੰਦੇ ਕੌਣ? ਕਹਿੰਦੇ ਗੁਰੂ ਕਾ ਖਾਲਸਾ। ਉਹੀ ਰਹਿ ਗਏ ਗੱਲੇ, ਹੋਰ ਨੀ ਕਿਸੇ ਨੇ ਸੁਣਨੀ ਤੇਰੀ। ਗੁਰੂ ਦਿਆਂ ਸਿੰਘਾਂ ਕੋਲ ਚਲਿਆ ਜਾ, ਉਹ ਨੀ ਬਰਦਾਸ਼ਤ ਕਰ ਸਕਦੇ। ਉਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦੇ ਆ, ਆਪਣੀਆਂ ਧੀਆਂ ਭੈਣਾਂ ਤੋਂ ਵੱਧ ਕੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾੜੀ ਨਜ਼ਰ ਨਾਲ ਨਹੀਂ ਵੇਖਦੇ। ਉਹ ਹੈਲਪ ਕਰ ਦੇਣਗੇ, ਮਦਦ ਕਰ ਦੇਣਗੇ, ਬਾਪੂ ਹੋਰ ਕੋਈ ਨਹੀਂ ਇੱਥੇ ਸੁਣਨੀ ਕਿਸੇ ਨੇ, ਜਾ ਫਿਰ। ਤੇ ਫਿਰ ਇਹ ਗਰੀਬ ਬੰਦਾ ਬਿਪਤਾ ਦਾ ਮਾਰਿਆ, ਸਰਕਾਰਾਂ ਦਾ ਧੱਕਿਆ ਪਹੁੰਚ ਗਿਆ। ਕਿੱਥੇ ਪਹੁੰਚਿਆ? ਭਾਈ ਤਾਰੂ ਸਿੰਘ ਕੋਲ ਆ ਗਿਆ। ਕਹਿੰਦਾ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਛਕਣਾ ਹੈ। ਉਹ ਪ੍ਰਸ਼ਾਦਾ ਛਕਣ ਲੱਗਿਆ, ਉਹ ਕਹਿੰਦੇ ਭਾਈ ਬਹੁਤਾ ਹੀ ਦੁਖੀ ਲੱਗਦਾ ਹੈ। ਕਹਿੰਦਾ ਇੱਦਾਂ ਬਣੀ ਮੇਰੀ ਧੀ, ਤਾਂ ਜ਼ਬਰਦਸਤੀ ਫੜ ਕੇ ਲੈ ਗਏ, ਤੇ ਹੁਣ ਮੈਂ ਰੋਂਦਾ ਫਿਰਦਾ ਦਰ ਦਰ ਤੇ ਧੱਕੇ ਫਾਰਦਾ ਫਿਰਦਾ, ਮੇਰੀ ਕੋਈ ਸੁਣਦਾ ਨਹੀਂ। ਉਸ ਵੇਲੇ ਭਾਈ ਤਾਰੂ ਸਿੰਘ ਕਹਿੰਦਾ ਹੁਣ ਕਿੱਥੇ ਜਾਏਗਾ? ਕਹਿੰਦਾ ਸਿੰਘ ਲੱਭਦਾ ਫਿਰਦਾ, ਸਿੰਘ ਕਿੱਥੇ ਲੱਭਣਗੇ? ਕਹਿੰਦਾ ਸਹੀ ਟਿਕਾਣੇ ਤੇ ਆਇਆ ਬਾਬਾ, ਮੈਂ ਚੱਲਿਆ ਪ੍ਰਸ਼ਾਦਾ ਦੇਣ, ਚੱਲ ਚੱਲੀਏ ਮੇਰੇ ਨਾਲ, ਸਹੀ ਟਿਕਾਣੇ ਤੇ ਆਇਆ। ਲੈ ਨਾਲੇ ਪ੍ਰਸ਼ਾਦਾ ਛਕਾਇਆ, ਲੈ ਹੁਣ ਸੁਣ ਲਿਓ ਤਾਰੂ ਸਿੰਘ ਦਾ ਕਸੂਰ ਕੀ ਸੀ। ਇਹਨਾਂ ਨੇ ਜਦੋਂ ਉਲਝਾਣਾ ਹੁੰਦਾ ਬਿਨਾਂ ਕਸੂਰ ਤੋਂ ਹੀ ਉਲਝਾ ਲੈਂਦੇ ਨੇ, ਬਿਨਾਂ ਗਲਤੀ ਤੋਂ ਹੀ ਉਲਝਾ ਲੈਂਦੇ ਨੇ। ਹੁਣ ਵੇਖਿਓ ਕਸੂਰ ਕੀ ਸੀ। ਆ ਜਾ ਕਹਿੰਦੇ ਤੈਨੂੰ ਪ੍ਰਸ਼ਾਦਾ ਛਕਾਈਏ, ਤੈਨੂੰ ਲੈ ਕੇ ਚੱਲਾਂ। ਪ੍ਰਸ਼ਾਦਾ ਛਕਾ ਕੇ ਨਾਲ ਲੈ ਗਏ। ਜੰਗਲ ਦੇ ਵਿੱਚ ਜਾ ਕੇ ਸਿੰਘਾਂ ਨੂੰ ਬੇਨਤੀ ਕੀਤੀ, ਕਹਿੰਦੇ ਆ ਬੰਦੇ ਦੀ ਗੱਲ ਸੁਣ ਲਓ। ਉਹ ਕਹਿੰਦੇ ਸੁਣਾ ਬਾਬਾ। ਕਹਿੰਦਾ ਮੇਰੀ ਲੜਕੀ ਨੂੰ ਜ਼ਬਰਦਸਤੀ ਸਾਰੀ ਗੱਲ ਸੁਣਾ ਦਿੱਤੀ। ਕਹਿੰਦਾ ਬਾਦਸ਼ਾਹ ਦੇ ਸੂਬੇ ਦੇ ਦਰਬਾਰ ਚੋਂ ਧੱਕੇ ਮਾਰ ਕੇ ਕੱਢਤਾ ਮੈਨੂੰ। ਮੇਰੀ ਧੀ ਕਹਿੰਦੀ ਸੀ ਖਾਲਸੇ ਕੋਲ ਜਾਈ, ਹੋਰ ਕੋਈ ਟਿਕਾਣਾ ਨਹੀਂ। ਉਸ ਵੇਲੇ ਸਿੰਘ ਕਹਿੰਦੇ ਚੱਲ ਬਾਬਾ ਚੱਲੀਏ, ਪ੍ਰਸ਼ਾਦਾ ਬਾਅਦ 'ਚ ਛਕਾਂਗੇ, ਹੁਣ ਰਹਿਣ ਹੀ ਦੇ, ਰੋਟੀ ਭੁੱਖ ਮਰ ਗਈ ਸਾਡੀ, ਚੱਲ ਚੱਲੀਏ ਤੇਰੇ ਨਾਲ ਤੇਰੀ ਲੜਕੀ ਨੂੰ ਛਡਾਈਏ, ਚੱਲ ਚੱਲੀਏ। ਘੋੜਿਆਂ ਤੇ ਬਹਿ ਗਏ, ਨਾਲ ਲੈ ਗਏ। ਪੱਟੀ ਦੇ ਇਲਾਕੇ ਵਿੱਚ ਗਏ, ਜਿਹੜੇ ਪੰਜ ਚਾਰ ਸਿਪਾਹੀ ਸੀ, ਉਹ ਇਲਾਕੇ ਦਾ ਥਾਣਾ ਜਿਸ ਤਰ੍ਹਾਂ ਦਾ ਉਹਨਾਂ ਵੇਲਿਆਂ 'ਚ ਪੰਜ ਚਾਰ ਸਿਪਾਹੀ ਸੀ, ਅੱਗੇ ਆਏ ਝਟਕਾ ਤੇ ਲੜਕੀ ਨੂੰ ਜੇਲ੍ਹ 'ਚੋਂ ਕੱਢਿਆ। ਉੱਥੋਂ ਦਾ ਫੌਜਦਾਰ ਆਇਆ ਸਾਹਮਣੇ, ਉਹ ਵੀ ਝਟਕਾ ਦਿੱਤਾ, ਸਿੰਘਾਂ ਸਾਹਮਣੇ ਕੋਈ ਅੜ ਨਹੀਂ ਸਕਿਆ, ਗੱਲ ਮੁਕਾਓ। ਲੜਕੀ ਨੂੰ ਚੁੱਕਿਆ, ਘੋੜੇ ਤੇ ਬਿਠਾਇਆ, ਫਟਾਫਟ ਅਗਲੇ ਦਿਨ ਰਿਸ਼ਤਾ ਲੱਭਿਆ, ਨਿਕਾਹ ਪੜਾ ਕੇ ਸਹੁਰੇ ਘਰ ਛੱਡ ਕੇ ਆਏ ਆ। ਖੁਸ਼ਾ ਤਨਹਾਮ। ਲੈ ਆਹ ਕੰਮ ਕਰਦੇ ਸੀ ਸਿੰਘ, ਆਹ ਕੰਮ ਕਰਦੇ ਸੀ ਸਿੰਘ। ਕਸੂਰ ਕਾਹਦਾ ਹੈ? ਬਹਾਨਾ ਹੈ, ਮਾਫ ਕਰਨਾ। ਪਹਿਲਾਂ ਵੀ ਜਦੋਂ ਬਾਬਾ ਜਰਨੈਲ ਸਿੰਘ ਜੀ ਦਾ ਸਮਾਂ ਆਇਆ, ਉਸ ਤੋਂ ਬਾਅਦ ਵੀ ਸਮਾਂ ਆਇਆ, ਠੀਕ ਹੈ ਮਾੜੇ ਬੰਦੇ ਵਿੱਚ ਰਲ ਜਾਂਦੇ ਨੇ, ਮਾੜੇ ਸ਼ਰਾਰਤੀ ਬੰਦੇ ਬਦਨਾਮ ਕਰਨ ਵਾਲੇ ਅਨਸਰ ਮਾੜੇ ਵਿੱਚ ਰਲ ਜਾਂਦੇ ਨੇ, ਰਲਾਏ ਜਾਂਦੇ ਨੇ ਸਰਕਾਰਾਂ ਵੱਲੋਂ, ਰਲਾਏ ਜਾਂਦੇ ਨੇ ਮਾੜੇ ਬੰਦੇ ਰਲਦੇ ਆ, ਪਰ ਸਾਰੇ ਮਾੜੇ ਨਹੀਂ। ਕਈ ਕੰਮ ਉਹਨਾਂ ਨੇ ਵੀ ਬੜੇ ਕਮਾਲ ਦੇ ਕੀਤੇ ਆ, ਕਮਾਲ ਦੇ, ਜਿਹੜੇ ਵੱਡੀਆਂ ਵੱਡੇ ਕੰਮ ਸਰਕਾਰਾਂ ਨਹੀਂ ਸੀ ਕਰ ਸਕਦੀਆਂ ਉਹ ਕਰਦੇ ਸੀ। ਆ ਦਾਜ ਦੂਜ ਵਾਲਾ ਕੰਮ ਸਭ ਬੰਦ ਹੋ ਗਿਆ ਸੀ, 11 ਬੰਦੇ ਬਰਾਤ ਜਾਂਦੇ ਸੀ, ਤੁਹਾਨੂੰ ਪਤਾ 11 ਜਾਂਦੇ ਸੀ, ਤੁਸੀਂ ਆਪ ਵੇਖੇ ਹੋਣਗੇ, 11 ਸੀ, ਹੁਣ 1100 ਫੇਰ ਲੱਗ ਪਿਆ ਜਾਣ, ਪਤਾ ਹੀ ਨਹੀਂ ਸੀ ਲੱਗਦਾ। ਪਿਓ ਧੀ ਦਾ ਵਿਆਹ ਕਰ ਦਿੰਦਾ ਸੀ, ਪਤਾ ਹੀ ਨਹੀਂ ਸੀ ਲੱਗਦਾ ਜੀ, ਪਤਾ ਹੀ ਨਹੀਂ ਸੀ ਲੱਗਦਾ। ਹੁਣ ਵੇਖੋ ਨਿਕਾਹ ਪੜਾ ਕੇ ਵਾਪਸ ਆ ਗਏ, ਕਹਿੰਦੇ ਲਓ ਬਈ। ਉਹਨਾਂ ਵੇਲਿਆਂ ਦੇ ਵਿੱਚ ਜਦੋਂ ਇਹ ਹੋਇਆ, ਸੂ ਲੱਭਦੇ ਫਿਰਦੇ ਨੇ, ਫਿਰ ਇੱਕ ਹਰ ਭਗਤ ਨਿਰੰਜਣੀਆ, ਹਰ ਭਗਤ ਨਹੀਂ ਸੀ ਜੀ, ਉਹ ਕਹਿੰਦੇ ਹੀ ਸੀ ਹਰ ਭਗਤ ਨਿਰੰਜਣੀਆ, ਭਾਈ ਹੰਧਾਲ ਦੀ ਕੁੱਲ ਵਿੱਚੋਂ ਸੀ ਉਹਦਾ ਨਾਮ, ਪਰ ਉਹ ਹਰ ਭਗਤ ਨਹੀਂ ਸੀ ਜੀ, ਉਹ ਸਰਕਾਰ ਭਗਤ ਸੀ। ਹਰੀ ਦਾ ਭਗਤ ਕਿੱਥੇ ਸੀ? ਸਰਕਾਰੀ ਸੀ, ਸਰਕਾਰ ਦੇ ਬੰਦੇ ਸੀ ਸਾਰੇ। ਉਹਨਾਂ ਜਾ ਸ਼ਿਕਾਇਤ ਕੀਤੀ, ਹਰ ਭਗਤ ਨਰੰਜਣੀਆਂ ਸੂਬੇ ਨੂੰ ਕਹਿੰਦਾ ਲੱਭਦੇ ਫਿਰਦੇ ਹੋ ਬਾਹਰ ਤੁਹਾਡੇ ਤੇ ਆ ਲਾਹੌਰ ਦੇ ਨਾਲ ਪਿੰਡ ਪੂਲਾ ਤੇ ਪੂਲੇ ਪਿੰਡ ਦੇ ਰਹਿਣ ਵਾਲਾ ਤਾਰੂ ਸਿੰਘ ਉਹ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਕਹਿੰਦੇ ਕੰਮ ਹੀ ਉਹਦਾ ਹੈ ਉਹਨੇ ਦੱਸਿਆ ਸਾਰਾ ਕੁਝ ਬਾ ਬੰਦੇ ਭੇਜਤੇ ਕਹਿੰਦੇ ਲੈ ਆਓ ਫੜ ਕੇ 500 ਸਿਪਾਹੀ ਭੇਜਿਆ ਜੀ ਇੱਕ ਬੰਦੇ ਨੂੰ ਫੜਨ ਲਈ ਇੱਕ ਨੂੰ ਭਾਈ ਤਾਰੂ ਸਿੰਘ ਬਾਹਰ ਗਿਆ ਸੀ ਅੱਗੇ ਦੇਗਾ ਧਰਿਆ ਹੋਇਆ ਆਪ ਭੁੱਖੇ ਹੀ ਉਹ ਦੇਗਾ ਜਿਹੜਾ ਮਰਜ਼ੀ ਛਕ ਲੈ ਬੇਬੇ ਦੱਸ ਤੇਰਾ ਪੁੱਤ ਕਿੱਥੇ ਗਿਆ ਹੈ ਕਹਿੰਦੀ ਪਹਿਲਾਂ ਜਲ ਛਕ ਲਓ ਜਲ ਛਕਣਾ ਹੈ ਕਿ ਪਹਿਲਾਂ ਹੀ ਪ੍ਰਸ਼ਾਦਾ ਲੈ ਆਈ ਸਿੱਧਾ ਹੀ ਪ੍ਰਸ਼ਾਦਾ ਛਕਾ ਦਈਏ ਤੁਹਾਨੂੰ ਕਿ ਜਲ ਛਕ ਲਓਗੇ ਪਹਿਲਾਂ ਕਹਿੰਦੇ ਰੋਟੀ ਪਾਣੀ ਛੱਡ ਬੇਬੇ ਤੇਰਾ ਪੁੱਤ ਕਹਿੰਦੇ ਤੁਹਾਨੂੰ ਪਹਿਲਾਂ ਚੇਤਾ ਹੋਣਾ ਚਾਹੀਦਾ ਸਿੱਖ ਦੇ ਘਰ ਆਏ ਹੋ ਤੇ ਸਿੱਖ ਘਰ ਆਇਆ ਕੋਈ ਭੁੱਖਾ ਨਹੀਂ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਘਰ ਆਇਓ ਸਿੱਖ ਘਰ ਸਿੱਖ ਘਰ ਆਇਆ ਕੋਈ ਭੁੱਖਾ ਨਹੀਂ ਜਾਂਦਾ ਪ੍ਰਸ਼ਾਦਾ ਛਕ ਲਓ ਪ੍ਰਸ਼ਾਦਾ ਬੈਠੋ ਬੈਠੋ ਮੇਰੇ ਪੁੱਤ ਸਾਰੇ ਬਹਿ ਜਾਓ ਪ੍ਰਸ਼ਾਦਾ ਉਹ ਛਪਾਈ ਭਾਲੇ ਸਾਰੇ ਪੰਗਤਾਂ ਲਵਾ ਕੇ ਠੰਡੇ ਜੇ ਪੈ ਗਏ ਠੰਡੇ ਜੇ ਪੈ ਗਏ ਫੇਰ ਗਏ ਪੰਚਾਇਤਾਂ ਜਿਵੇਂ ਉਹਨਾਂ ਵੇਲਿਆਂ 'ਚ ਸਾਰੇ ਪਿੰਡ ਦੇ ਮੋਹਤਬਰ ਬੰਦੇ ਇਕੱਠੇ ਕਰ ਲਏ ਦਰਖਤ ਦੇ ਥੱਲੇ ਬਿਠਾ ਕੇ ਕਹਿੰਦੇ ਉਹ ਤੁਸੀਂ ਦੱਸਿਆ ਨਹੀਂ ਤੁਹਾਡੇ ਪਿੰਡ 'ਚ ਗਦਾਰ ਰਹਿੰਦਾ ਹੈ ਕਹਿੰਦੇ ਕਿਹਦਾ ਨਾਮ ਲੈਣੋਗੇ ਤਾਰੂ ਸਿੰਘ ਤੇ ਤੁਹਾਨੂੰ ਗਲਤ ਦੱਸਿਆ ਕਿਸੇ ਨੇ ਉਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਉਹ ਗਰੀਬਾਂ ਦੀ ਹੈਲਪ ਕਰਨ ਵਾਲਾ ਗਰੀਬਾਂ ਦੀ ਮਦਦ ਕਰਨ ਵਾਲਾ ਹੈ ਤੁਹਾਨੂੰ ਕਿਹਨੇ ਦੱਸਿਆ ਵੀ ਉਹ ਇਦਾਂ ਦਾ ਹੈ ਜਾ ਉਹ ਗੱਲ ਕਰਦੇ ਨੇ ਮੋਤਬਰ ਬੰਦਿਆਂ ਨਾਲ ਇੱਕ ਬੱਚਾ ਭੱਜਿਆ ਗਿਆ ਖੇਤ ਕੰਮ ਕਰਦੇ ਤਾਰੂ ਸਿੰਘ ਨੂੰ ਕਹਿੰਦੇ ਤਾਰੂ ਸਿੰਘ ਜੀ ਭੱਜ ਜਾਓ ਛਪਾਈ ਲੈਣ ਆਏ ਨੇ ਲਾਹੌਰ ਲੈ ਜਾਣਗੇ ਜਿਹੜਾ ਲਾਹੌਰ ਗਿਆ ਕਦੇ ਮੁੜਿਆ ਨਹੀਂ ਭੱਜ ਜਾਓ ਭਾਈ ਤਾਰੂ ਸਿੰਘ ਕਹਿੰਦਾ ਸਾਰੇ ਪਿੰਡ ਨੂੰ ਵਿਪਤਾ 'ਚ ਪਾ ਕੇ ਆਪ ਭੱਜ ਜਾਏ ਸੂਰਮਿਆਂ ਦਾ ਕੰਮ ਨਹੀਂ ਸਾਰੇ ਪਿੰਡ ਨੂੰ ਮੈਂ ਵਿਪਤਾ 'ਚ ਪਾ ਕੇ ਆਪ ਨਿਕਲ ਜਾ ਇਹ ਕੰਮ ਸੂਰਮਿਆਂ ਦਾ ਨਹੀਂ ਭਾਈ ਤਾਰੂ ਸਿੰਘ ਤੁਰੇ ਆਉਣ ਛਪਾਈ ਰਾਹ 'ਚ ਮਿਲ ਪਏ ਭਾਈ ਤਾਰੂ ਸਿੰਘ ਨੂੰ ਲੱਗੇ ਫੜਨ ਕਹਿੰਦੇ ਉਹ ਜੇ ਭੱਜਣਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ ਚਲੋ ਤੁਹਾਡੇ ਨਾਲ ਚੱਲਦਾ ਫੜਨ ਦੀ ਲੋੜ ਨਹੀਂ ਚਲੋ ਤੁਹਾਡੇ ਨਾਲ ਇਦਾਂ ਆ ਕੇ ਖੜ ਗਿਆ ਸਾਹਮਣੇ 25-26 ਸਾਲ ਦੀ ਉਮਰ ਦਗ ਦਗ ਕਰਦਾ ਚਿਹਰਾ ਕੁੜਤਾ ਜਿਹਾ ਪਾਇਆ ਸਾਦਾ ਜਿਹਾ ਚੋਲਾ ਕੁੜਤਾ ਖੱਦਰ ਦੀ ਖੱਦਰ ਦਾ ਪਰਨਾ ਜਿਹਾ ਬੰਨਿਆ ਸਿਰ ਤੇ ਸਾਦਾ ਜਿਹਾ ਧੌੜੀ ਦੀ ਜੁੱਤੀ ਪਾਈ ਹੋਈ ਹੈ ਗੁਰੂ ਦਾ ਸਿੱਖ ਇਦਾਂ ਐਂ ਲੱਗੇ ਵੀ ਕੋਈ ਫਰਿਸ਼ਤਾ ਖੜਾ ਹੈ ਦਗ ਦਗ ਕਰਦਾ ਚਿਹਰਾ ਇਦਾਂ ਸਾਹਮਣੇ ਖੜ ਗਿਆ ਜਾ ਕੇ ਬਹੁਤ ਵਾਰ ਪੜ੍ਹਦੇ ਆ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਉਹਦਾ ਤੇਜ ਚੱਲਿਆ ਨਾ ਜਾਵੇ ਰੰਗ ਦੀ ਗੱਲ ਨੀ ਜੀ ਇੱਥੇ ਬੜਕ ਹੁੰਦੀ ਹੈ ਦਲੇਰੀ ਹੁੰਦੀ ਹੈ ਦ੍ਰਿੜਤਾ ਹੁੰਦੀ ਹੈ ਸਪਿਰਿਟ ਹੁੰਦਾ ਹੈ ਇੱਕ ਰੋਬ ਹੁੰਦਾ ਹੈ ਤਪ ਤਪਨ ਤੇ ਤਪ ਤੇਜ ਵਧੇ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਜਦੋਂ ਇਹਦੇ ਨਾਲ ਤਪ ਤੇਜ ਬਣਦਾ ਰੰਗ ਨਾ ਵੇਖੀ ਆਪਣਾ ਕੱਦ ਨਾ ਵੇਖੀ ਜਾਤ ਗੋਤ ਬਰਾਦਰੀ ਨਾ ਵੇਖੀ ਉਹਦੇ ਨਾਲ ਮਨ ਸੀ ਲੈ ਇੱਕਮਿਕ ਕਰ ਲੈ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ ਫੜੋ ਫੜੋ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜੀ ਚੱਲਿਆ ਨਾ ਜਿਹੜੀ ਰੂਹ ਨਾਮ ਤੇਜ ਚੱਲਿਆ ਨਾ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਫੜੋ ਫੜੋ ਫੜੋ ਉਹਦਾ ਤੇਜ ਚੱਲਿਆ ਜਿਹੜੀ ਰੂਹਦੀ ਤੇਜ ਚੱਲਿਆ ਨਾ ਜਾਵੇ ਇੱਕ ਵਾਰੀ ਸਾਰੇ ਬਈ ਤੇਜ ਨਾਮ ਵਾਹ ਵਾਹ ਜਿਹੜੀ ਰੂਹ ਨਾਮ ਜਪਦੀ ਬਾਬਾ ਜਿਹੜੀ ਰੂਹ ਨਾਮ ਬਾਬਾ ਬਾਬਾ ਜਿਹੜੀ ਰੂਹ ਨਾਮ ਜਪਦੀ ਬਾਬਾ ਬਾਬਾ ਜਿਹੜੀ ਰੂਹ ਨਾਮ ਜਪਦੀ ਬਾਬਾ ਬਾਬਾ ਨਾਮ ਜਪਦੀ ਬਾਬਾ ਬਾਬਾ ਜਿਹੜੀ ਰੂਹ ਨਾਮ ਜਪਦੀ ਸੰਗਤੇ ਪਿਆਰਿਓ ਸੰਗਤੇ ਜਿਹੜੀ ਰੂਹ ਨਾਮ ਜਪਦੀ ਸੰਗਤੇ ਜਿਹੜੀ ਰੂਹ ਨਾਮ ਜਪਦੀ ਸੰਗਤੇ ਜਿਹੜੀ ਰੂਹ ਨਾਮ ਜਪਦੀ ਸੰਗਤੇ ਜਿਹੜੀ ਰੂਹ ਨਾਮ ਜਪਦੀ ਸੰਗਤੇ ਦੱਸੋ ਜੀ ਕਹਿੰਦੇ ਕੀ ਗੱਲ ਦੱਸੋ ਕਹਿੰਦੇ ਇਹ ਤੇ ਹੁਣ ਕਚਹਿਰੀ 'ਚ ਜਾ ਕੇ ਹੀ ਪਤਾ ਲੱਗਣਾ ਸਾਨੂੰ ਤੇ ਹੁਕਮ ਹੈ ਵੀ ਲੈ ਆਓ ਚਲੋ ਜੀ ਚੱਲੀਏ ਮਿਲ ਲੈ ਕਹਿੰਦੇ ਪਰਿਵਾਰ ਆਪਣੇ ਨੂੰ ਮਾਂ ਨੂੰ ਭਾਈ ਤਾਰੂ ਸਿੰਘ ਜੀ ਮਿਲੇ ਕਹਿੰਦੇ ਮਾਤਾ ਦੱਸ ਕਹਿੰਦੇ ਪੁੱਤ ਜਾਂਦੀ ਵਾਰ ਇੱਕੋ ਹੀ ਗੱਲ ਕਹਿਣੀ ਹੈ ਕਿ ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘ ਜੀ ਤੇਰਾ ਨਾਮ ਹੈ ਤਾਰੂ ਸਿੰਘ ਰੱਖਿਆ ਤਾਰੂ ਬਣ ਕੇ ਵਿਖਾਈ ਤਾਰੂ ਡੁੱਬ ਨਾ ਜਾਈ ਜ਼ੁਲਮ ਦੇ ਦਰਿਆ ਵਿੱਚ ਬੜੀਆਂ ਹਨੇਰੀਆਂ ਚੁੱਲਣਗੀਆਂ ਬੜੀਆਂ ਪਰਖਾਂ ਹੋਣਗੀਆਂ ਲਾ ਲਾ ਕਸਵੱਟੀਆਂ ਪਰਖਦਾ ਏ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਕਿਤੇ ਸਿਰਾਂ ਤੇ ਚਲਾਉਂਦਾ ਪਤਾ ਹੁਣ ਪਰਖ ਤੇ ਹੀ ਲੱਗਣਾ ਹੈ ਹੁਣ ਇਮਤਿਹਾਨ ਹੋਣਾ ਪਤਾ ਤੇ ਹੁਣ ਹੀ ਲੱਗਣਾ ਹੈ ਨਾ ਜੇ ਦਾਖਲਾ ਲਿਆ ਤੇ ਪਰਚੇ ਵੀ ਪੈਣਗੇ ਪੁੱਤ ਤਾਰੂ ਬਣ ਕੇ ਵਿਖਾਈ ਤੇਰਾ ਨਾਂ ਤਾਰੂ ਸਿੰਘ ਰੱਖਿਆ ਤੈਰ ਕੇ ਲੰਘ ਜੀ ਜ਼ੁਲਮ ਦੇ ਦਰਿਆ ਸਾਰੇ ਪਰਵਾਹ ਨਾ ਕਰੀ ਭੈਣ ਨੇ ਵੀ ਇਹੀ ਗੱਲ ਕਹੀ ਕਹਿੰਦੀ ਵੀਰਾ ਇਹ ਤੇ ਖਬਰ ਆਵੇ ਹੱਸ ਹੱਸ ਕੇ ਸ਼ਹੀਦ ਹੋ ਗਿਆ ਇਹ ਨਾ ਕੋਈ ਕਹਿ ਦੇ ਵੀ ਸਿੱਖ ਤੇ ਤੇਰੇ ਭਰਾ ਨੇ ਸਿੱਖੀ ਛੱਡ ਦਿੱਤੀ ਕਹਿੰਦਾ ਭੈਣੇ ਫਿਕਰ ਨਾ ਕਰ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਵਾਂਗਾ ਕੇਸਾਂ ਤੇ ਸਵਾਸਾਂ ਸੰਗ ਜਿਵੇਂ ਆਪਾਂ ਅਰਦਾਸ ਵਿੱਚ ਕਹਿੰਦੇ ਹਾਂ ਨਾ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਕੇਸ ਤੇ ਸਵਾਸ ਇੱਕੋ ਜਿਵੇਂ ਸਰੀਰ ਲਈ ਸਾਹ ਜ਼ਰੂਰੀ ਨੇ ਸਵਾਸ ਜ਼ਰੂਰੀ ਨੇ ਇੱਦਾਂ ਹੀ ਜੇ ਸਿੱਖੀ ਹੈ ਤੇ ਸਿੱਖੀ ਲਈ ਕੇਸ ਜ਼ਰੂਰੀ ਨੇ ਕੇਸ ਜ਼ਰੂਰੀ ਨੇ ਭਰਾਵਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਕੇਸ ਜ਼ਰੂਰੀ ਨੇ ਕਿਉਂ ਰੱਖੇ ਨੇ ਇਹ ਸਵਾਲ ਹੈ ਕਿਉਂ ਰੱਖੇ ਨੇ ਸੁਣਿਓ ਜਿਹੜਾ ਕੋਈ ਸਵਾਲ ਕਰਦਾ ਹੈ ਬਈ ਤੂੰ ਕੇਸ ਕਿਉਂ ਰੱਖੇ ਨੇ ਇਹ ਸਵਾਲ ਨਹੀਂ ਸਾਨੂੰ ਕਦੇ ਕਿਸੇ ਨੇ ਪੁੱਛਿਆ ਪਰਮਾਤਮਾ ਨੇ ਸਰੀਰ ਬਣਾ ਦਿੱਤਾ ਮਾਂ ਦੇ ਢਿੱਡ ਚੋਂ ਜੰਮੇ ਉਦਾਂ ਦੇ ਹੀ ਆ ਕਿਸੇ ਨੇ ਪੁੱਛਿਆ ਵੀ ਨੱਕ ਕਿਉਂ ਰੱਖਿਆ ਹੈ ਕਿਤੇ ਕਿਸੇ ਨੇ ਸਵਾਲ ਕੀਤਾ ਜੇ ਕਦੇ ਕਿਸੇ ਨੇ ਸਾਨੂੰ ਪੁੱਛਿਆ ਵੀ ਤੂੰ ਕੰਨ ਕਿਉਂ ਰੱਖੇ ਨੇ ਕਿਸੇ ਨੇ ਸਵਾਲ ਕੀਤਾ ਤੁਹਾਨੂੰ ਵੀ ਤੂੰ ਹੱਥ ਕਿਉਂ ਰੱਖੇ ਨੇ ਬਸ ਜਿੱਦਾਂ ਦੇ ਮਾਂ ਨੇ ਜੰਮਿਆ ਹੈ ਉਦਾਂ ਦੇ ਹੀ ਆ ਨੱਕ ਵੀ ਨੇ ਕੰਨ ਵੀ ਨੇ ਆ ਹੁਣ ਦਾੜੀ ਵੀ ਆ ਗਈ ਕੇਸ ਵੀ ਨੇ ਸਵਾਲ ਕਿਹਨੂੰ ਪੁੱਛਣਾ ਚਾਹੀਦਾ ਹੈ ਜੇ ਕਿਸੇ ਦਾ ਹੱਥ ਕੱਟਿਆ ਹੋਵੇ ਤਾਂ ਪੁੱਛਦੇ ਹਾਂ ਵੀ ਕਿਉਂ ਕੱਟਿਆ ਹੈ ਕਿਵੇਂ ਕੱਟਿਆ ਹੈ ਕਿਉਂ ਕੱਟਿਆ ਹੈ ਲੱਤ ਕੱਟੀ ਹੈ ਕਿਵੇਂ ਕੱਟੀ ਹੈ ਕਿਉਂ ਕੱਟੀ ਹੈ ਤੇ ਜਿਹਨੇ ਕੇਸ ਕੱਟੇ ਨੇ ਫਿਰ ਸਵਾਲ ਤੇ ਉਹਨੂੰ ਪੁੱਛਣਾ ਚਾਹੀਦਾ ਵੀ ਕਿਉਂ ਕੱਟੇ ਨੇ ਜਿਹਨੇ ਰੱਖੇ ਨੇ ਉਹ ਤੇ ਹੈ ਹੀ ਹੈ ਰੱਖਿਆ ਹੀ ਹੋਇਆ ਉਹਦੇ ਲਈ ਤੇ ਸਵਾਲ ਹੀ ਨਹੀਂ ਬਣਦਾ ਪੁੱਛੋ ਉਹਨੂੰ ਜਿਹਨੇ ਕੱਟੇ ਨੇ ਵੀ ਕਿਉਂ ਕੱਟੇ ਨੇ ਉਹਦਾ ਜਵਾਬ ਕੀ ਹੋਏਗਾ ਉਹਨੇ ਕਹਿਣਾ ਹੈ ਫਲਾਣਾ ਐਕਟਰ ਬੜਾ ਵਧੀਆ ਉਹਨੇ ਕੱਟੇ ਨੇ ਮੈਂ ਤਾਂ ਕੱਟੇ ਨੇ ਫਲਾਣਾ ਗਾਇਕ ਹੈ ਉਹਨੇ ਕੱਟੇ ਨੇ ਮੈਂ ਬੋਲ ਦਿਆ ਕਰੋ ਮੈਂ ਉਹਨੇ ਕੱਟੇ ਨੇ ਮੈਂ ਤਾਂ ਕੱਟੇ ਨੇ ਬਈ ਜਿਵੇਂ ਉਹ ਫਲਾਣੇ ਗਾਇਕ ਨੇ ਕੱਟੇ ਨੇ ਜਿਵੇਂ ਉਹਦੇ ਨਾਲ ਮੇਰਾ ਚਿਹਰਾ ਮਿਲਦਾ ਹੈ ਮੈਨੂੰ ਐਂ ਲੱਗਦਾ ਵੀ ਉਹਨੇ ਕੱਟੇ ਨੇ ਮੈਂ ਕੱਟ ਨੂੰ ਫਿਰ ਇੱਕੋ ਜਿਹੇ ਲੱਗਾਂਗੇ ਮੈਂ ਤਾਂ ਕੱਟੇ ਨੇ ਰੱਖਣ ਵਾਲਿਓ ਐਦਾਂ ਜਵਾਬ ਦਿਆ ਕਰੋ ਗੁਰੂ ਗੋਬਿੰਦ ਸਿੰਘ ਨੇ ਰੱਖੇ ਨੇ ਅਸੀਂ ਵੀ ਰੱਖਣੇ ਨੇ ਬਾਬਾ ਜ਼ੋਰਾਵਰ ਸਿੰਘ ਨੇ ਰੱਖੇ ਨੇ ਅਸੀਂ ਰੱਖਣੇ ਨੇ ਬਾਬਾ ਫਤਿਹ ਸਿੰਘ ਨੇ ਰੱਖੇ ਨੇ ਅਸੀਂ ਰੱਖਣੇ ਨੇ ਅਸੀਂ ਉਹਨਾਂ ਦੀ ਰੀਸ ਕਰਦੇ ਹਾਂ ਜੁਝਾਰੂਆਂ ਦੀ ਸੂਰਮਿਆਂ ਦੀ ਯੋਧਿਆਂ ਦੀ ਆਹ ਨਕਲੀ ਡਿਸ਼ੂ ਡਿਸ਼ੂ ਕਰਨ ਵਾਲਿਆਂ ਦਾ ਕਿਹਾ ਹੈ ਅਸੀਂ ਉਹਨਾਂ ਦੀ ਰੀਸ ਕਰਦੇ ਹਾਂ ਜਿਨ੍ਹਾਂ ਨੇ ਅਸਲੀ ਜੰਗਾਂ ਲੜੀਆਂ ਨੇ ਇਹ ਤੇ ਸਭ ਨਕਲੀ ਹੈ ਨਾ ਬੰਦਾ ਛਾਲਾਂ ਮਾਰਦਾ ਉੱਡਦਾ ਹੈ ਤੇ ਬੰਨਿਆ ਹੁੰਦਾ ਰੱਸੀਆਂ ਨਾਲ ਏਦਾਂ ਛਾਲ ਮਾਰਦਾ ਉਹ ਤੇ ਰੱਸੀ ਤੇ ਦਿਸਦੀ ਨਹੀਂ ਸਾਨੂੰ ਕੈਮਰਿਆਂ ਦੇ ਹੀ ਹੈ ਸਾਰਾ ਕੁਛ ਉਹ ਨਕਲੀ ਜੰਗਾਂ ਉਹ ਅਸਲੀ ਜੰਗਾਂ ਸਾਡੇ ਹੀਰੋ ਨੇ ਬਾਬਾ ਦੀਪ ਸਿੰਘ ਸਾਡੇ ਰੋਲ ਮਾਡਲ ਨੇ ਬਾਬਾ ਬੰਦਾ ਸਿੰਘ ਬਹਾਦਰ ਭਾਈ ਤਾਰੂ ਸਿੰਘ ਭਾਈ ਸ਼ਵੇਗ ਸਿੰਘ ਭਾਈ ਸ਼ਹਿਬਾਜ ਸਿੰਘ ਮੈਂ ਵੀਰਾਂ ਆਪਣਿਆਂ ਨੂੰ ਬੇਨਤੀ ਕਰਦਾ ਆਪਣਿਆਂ ਭਰਾਵਾਂ ਨੂੰ ਜਿਹੜੇ ਭੁੱਲ ਗਏ ਆਓ ਅਸੀਂ ਰੱਖਣੇ ਨੇ ਉਹਨਾਂ ਨੇ ਰੱਖੇ ਨੇ ਬਸ ਕਿਹਾ ਸਾਨੂੰ ਹੁਕਮ ਕੀਤਾ ਰੱਖ ਲਓ ਤੇ ਰੱਖ ਲਓ ਆ ਜਾਓ ਮੁੜ ਕੇ ਘਰ ਮੁੜ ਚੱਲੀਏ ਘਰ ਘਰ ਘਰ ਘਰ ਮੁੜ ਚੱਲੀਏ ਆਨੰਦਪੁਰ ਸਾਹਿਬ ਚੱਲੀਏ ਆਪਣੇ ਬਾਪੂ ਦੇ ਘਰ ਮੁੜ ਚੱਲੀਏ ਪਿਤਾ ਦੇ ਪਰਉਪਕਾਰਾਂ ਨੂੰ ਯਾਦ ਕਰੀਏ ਜਦੋਂ ਕਲਗੀਆਂ ਵਾਲੇ ਦਮਦਮਾ ਸਾਹਿਬ ਆਏ ਸੀ ਇੰਨੇ ਸੀ ਸਿੱਖ ਕਿਤੇ ਇੰਨੇ ਤੇ ਟੋਟਲ ਨਹੀਂ ਸੀ ਉਦੋਂ ਜਿੱਥੇ ਜਾਂਦੇ ਸੀ ਅੜੀਆਂ ਕਰਨ ਵਾਲੇ ਲੋਕ ਅੜਨ ਵਾਲੇ ਗੁਰੂ ਨਾਨਕ ਸਾਹਿਬ ਨੂੰ ਕਿਤੇ ਥੋੜੇ ਮਿਲੇ ਆ ਜਿਹੜਾ ਕੋਈ ਸੁਣਨ ਵਾਲਾ ਕਿਹੜਾ ਮਿਲਿਆ ਅੜਦੇ ਸੀ ਜਿਹੜਾ ਵੀ ਮਿਲਦਾ ਸੀ ਕਿੰਨੀ ਮੁਸ਼ਕਲ ਨਾਲ ਸਿੱਖੀ ਦੇ ਬੀਜ ਬੀਜੇ ਆ ਉਹਨਾਂ ਨੇ ਕਿੰਨੀ ਮੁਸ਼ਕਲ ਸੀ ਅੱਜ ਕੱਲ੍ਹ ਤੇ ਬੜਾ ਸੌਖਾ ਹੈ ਸਟੇਜ ਤੇ ਬਹਿ ਕੇ ਬੋਲਣਾ ਬੜਾ ਸੌਖਾ ਹੈ ਆ ਸਿੱਖ ਨੇ ਸੁਣਨ ਵਾਲੇ ਕਿਹੜਾ ਸਿੱਖ ਸੀ ਉਦੋਂ ਕਿੱਡੀਆਂ ਵੱਡੀਆਂ ਘਾਲਣਾ ਘਾਲੀਆਂ ਨੇ ਮਾਲਵੇ ਨੂੰ ਕਹਿੰਦੇ ਮਾਲੋ ਮਾਲ ਮਾਲਵਾ ਆ ਹੈ ਮਾਲੋ ਮਾਲ ਸਿੱਖੀ ਨਾਲ ਮਾਲੋ ਮਾਲ ਹੋਵੋ ਗੁਰਮੁਖੋ ਸਿੱਖੀ ਨਾਲ ਮਾਲੋ ਮਾਲ ਹੋਵੋ ਪਰ ਮੈਂ ਇਹ ਗੱਲ ਵੀ ਕਹਿਣੀ ਚਾਹੁੰਦਾ ਕਿ ਮਾਲਵੇ ਦੇ ਸਿੱਖਾਂ ਦੇ ਵਿੱਚ ਦ੍ਰਿੜਤਾ ਜ਼ਰੂਰ ਹੈ ਭਾਵੇਂ ਹੋਣਗੇ ਥੋੜੇ ਪਰ ਹੋਣਗੇ ਪਰਪੱਕ ਕਾਇਮ ਹੋਣਗੇ ਬਹੁਤ ਸਿੱਖ ਚੜ੍ਹਦੀ ਕਲਾ ਵਾਲੇ ਮਾਲਵੇ ਵਿੱਚ ਹੈ ਨੇ ਬਹੁਤ ਕਾਇਮ ਨੇ ਹੁਣ ਅੱਗੇ ਨਾਲੋਂ ਬਹੁਤ ਜਾਗਰਤੀ ਆ ਗਈ ਮਾਲਵੇ ਵਿੱਚ ਸਭ ਨਾਲੋਂ ਵੱਧ ਜਾਗ ਲੱਗੀ ਹੋਈ ਹੈ ਮਾਲਵੇ 'ਚ ਭਾਈ ਤਾਰੂ ਸਿੰਘ ਨੇ ਆਖਿਆ ਮਾਂ ਫਿਕਰ ਨਾ ਸਕਾਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਵੇਗੀ ਚਲੇ ਗਏ ਸਾਰਾ ਪਿੰਡ ਵੇਖਦਾ ਰਹਿ ਗਿਆ ਸਾਰਾ ਪਿੰਡ ਰੋਂਦਾ ਸੀ ਜਦੋਂ ਤਾਰੂ ਸਿੰਘ ਵਿਦਿਆ ਹੋਇਆ ਸੀ ਜ਼ਕਰੀਆ ਖਾਨ ਦੀ ਕਚਹਿਰੀ ਲੱਗੀ ਕਚਹਿਰੀ ਵਿੱਚ ਪੇਸ਼ ਹੋਇਆ ਏਦਾਂ ਸਾਹਮਣੇ ਖੜ ਗਿਆ ਸੂਬੇ ਦੇ ਸੂਬਾ ਕਹਿੰਦਾ ਤਾਰੂ ਸਿੰਘ ਤੇਰਾ ਸਾਰਾ ਹੀ ਪਤਾ ਲੱਗ ਗਿਆ ਭਾਈ ਤੂੰ ਫੌਜਦਾਰ ਨੂੰ ਮਰਵਾਇਆ ਹੈ ਭਾਈ ਤਾਰੂ ਸਿੰਘ ਆਖਣ ਲੱਗਾ ਮਰਵਾਇਆ ਨਹੀਂ ਉਹਨੇ ਕੰਮ ਹੀ ਪੁੱਠੇ ਕਰਦਾ ਸੀ ਬੰਦਾ ਤੇਰਾ ਥਾਪਿਆ ਸੀ ਲੜਕੀ ਦਾ ਪਿਓ ਆਇਆ ਇਹਨੂੰ ਧੱਕੇ ਮਾਰ ਕੇ ਇੱਥੋਂ ਦਰਬਾਰ 'ਚੋਂ ਬਾਹਰ ਕੱਢ ਦਿੱਤਾ ਗਿਆ ਸਿੱਖਾਂ ਨੇ ਫਿਰ ਗੁਰੂ ਦੇ ਸਿੰਘਾਂ ਨੇ ਉਹਨੂੰ ਪਾਰ ਬੁਲਾ ਦਿੱਤਾ ਇਦਾਂ ਦੇ ਕੰਮ ਕਰਨ ਨੂੰ ਸਿੰਘ ਮਾਣ ਮਹਿਸੂਸ ਕਰਦੇ ਨੇ ਫਕਰ ਮਹਿਸੂਸ ਕਰਦੇ ਨੇ ਇਦਾਂ ਦੇ ਕੰਮ ਕਰਕੇ ਤੇ ਭਾਈ ਤਾਰੂ ਸਿੰਘ ਨੇ ਉਸ ਵੇਲੇ ਜੋ ਦ੍ਰਿੜਤਾ ਨਾਲ ਜਵਾਬ ਦਿੱਤਾ ਕਹਿੰਦੇ ਤੂੰ ਮੁੱਕਰ ਨਹੀਂ ਸਕਦਾ ਤੂੰ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਣਾ ਹੈ ਤੂੰ ਫੌਜਦਾਰ ਨੂੰ ਮਰਵਾਇਆ ਭਾਈ ਤਾਰੂ ਸਿੰਘ ਇਹਦਾ ਮੁੱਕਰਨ ਦੀ ਲੋੜ ਨਹੀਂ ਤੈਨੂੰ ਗਵਾਹਾਂ ਦੀ ਲੋੜ ਨਹੀਂ ਪੈਣੀ ਸਾਨੂੰ ਗੁਰੂ ਨੇ ਝੂਠ ਬੋਲਣਾ ਸਿਖਾਇਆ ਹੀ ਨਹੀਂ ਜੋ ਕਵਾਂਗਾ ਸੱਚ ਹੀ ਕਵਾਂਗਾ ਜੋ ਵੀ ਕੀਤਾ ਮੁੱਕਰਦੇ ਨਹੀਂ ਅਸੀਂ ਜੇ ਕੀਤਾ ਤੇ ਮੁੱਕਰਾਂਗੇ ਕਿਉਂ ਅੱਜ ਵੀ ਸਿੰਘ ਇਦਾਂ ਦੇ ਹੈ ਨੇ ਉਹ ਪਿੱਛੇ ਜੇ ਬੀਬੀ ਨਹੀਂ ਇੱਕ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਲੁਧਿਆਣੇ ਸਿੰਘ ਫੜੇ ਜਿਹੜੇ ਤੇ ਸਾਡੇ ਸਾਹਮਣੇ ਹੀ ਹੈ ਉਹ ਆਪ ਹੀ ਕਹਿੰਦੇ ਵੀ ਕੀਤਾ ਮੁੱਕਰਨਾ ਕਿਉਂ ਹੈ ਕੀਤਾ ਹੈ ਕਿਉਂ ਕੀਤਾ ਹੈ ਕਹਿੰਦੇ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਇਦਾਂ ਦੀ ਦ੍ਰਿੜਤਾ ਅੱਜ ਵੀ ਕਈਆਂ ਵਿੱਚ ਹੈ ਮੁੱਕਰਨਾ ਕਿਉਂ ਹੈ ਕਹਿੰਦੇ ਸਜ਼ਾ ਕੀ ਹੈ 10 ਸਾਲ ਦੇ ਦਿਓਗੇ ਸਜ਼ਾ 20 ਸਾਲ ਜਵਾਨੀ ਭਾਵੇਂ ਸਾਰੀ ਜੇਲ੍ਹ 'ਚ ਕੱਟ ਲਈਏ ਪਰ ਕੀਤਾ ਜੋ ਹੋਇਆ ਹੋਇਆ ਫਿਰ ਹੁੰਦੇ ਨੇ ਕਈ ਇਦਾਂ ਦੇ ਪਰਪੱਕ ਇਦਾਂ ਦੀ ਸੋਚ ਵੀ ਰੱਖਦੇ ਨੇ ਭਾਈ ਤਾਰੂ ਸਿੰਘ ਨੂੰ ਉਸ ਵੇਲੇ ਸਾਹਮਣੇ ਪੇਸ਼ ਕੀਤਾ ਜਦੋਂ ਇਦਾਂ ਖੜਾ ਲਿਆ ਤਾਰੂ ਸਿੰਘ ਨੂੰ ਕਹਿੰਦੇ ਚੱਲ ਬੜਾ ਕੁਝ ਤੂੰ ਕੀਤਾ ਪਰ ਸਾਰਾ ਕੁਝ ਹੀ ਮਾਫ਼ ਕਰ ਦਿਆਂਗੇ ਇੱਕ ਗੱਲ ਮੰਨ ਲੈ ਕਹਿੰਦੇ ਕੀ ਕਹਿੰਦੇ ਸਿੱਖੀ ਛੱਡ ਦੇ ਸਿੱਖੀ ਛੱਡ ਦੇ ਭਾਈ ਤਾਰੂ ਸਿੰਘ ਕਹਿੰਦਾ ਭੁੱਲ ਜਾ ਸਿੱਖੀ ਤੇ ਮੈਂ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਸੂਬਾ ਕਹਿਣ ਲੱਗਾ ਤੈਨੂੰ ਪਤਾ ਨਹੀਂ ਮੈਂ ਕੀ ਕੁਝ ਕਰ ਸਕਦਾ ਕਹਿੰਦੇ ਕਰ ਲੈ ਤੂੰ ਜੋ ਕਰਨਾ ਹੱਥ ਤੂੰ ਬੜੇ ਸਿੰਘਾਂ ਦੇ ਪਹਿਲਾਂ ਵੀ ਵੇਖੇ ਨੇ ਐਦਕੀ ਵੀ ਵੇਖ ਲਈ ਫਿਰ ਇਤਿਹਾਸ ਦੱਸਦਾ ਹੈ ਖੋਪਰੀ ਲਾਉਣ ਵਾਲੀ ਗੱਲ ਬਾਅਦ ਵਿੱਚ ਹੈ ਪਹਿਲਾਂ ਚਰਖੜੀ ਤੇ ਵੀ ਚਾੜਿਆ ਤਾਰੂ ਸਿੰਘ ਨੂੰ ਇੱਕ ਦਿਨ ਪਹਿਲਾਂ ਕਹਿੰਦੇ ਚਰਖੜੀ ਤੇ ਭਾਈ ਤਾਰੂ ਸਿੰਘ ਨੂੰ ਚਾੜਿਆ ਗਿਆ ਉਹਦੇ ਦੰਦੇ ਇਹਦੇ ਸਰੀਰ ਦੇ ਵਿੱਚ ਧਸ ਗਏ ਸਾਰੇ ਸਰੀਰ ਦੇ ਵਿੱਚ ਚਰਖੀ ਦੇ ਦੰਦੇ ਧਸ ਗਏ ਲੱਗਦਾ ਸੀ ਵੀ ਇਹ ਹੁਣ ਬਚੇਗਾ ਨਹੀਂ ਲੱਗਦਾ ਸੀ ਵੀ ਇਹ ਨਹੀਂ ਬਚੇਗਾ ਚਰਖੜੀ ਤੇ ਚਾੜਨ ਲੱਗੇ ਕਹਿੰਦਾ ਇਹਦੇ ਦੰਦੇ ਤਿੱਖੇ ਕਰ ਲਓ ਮੈਂ ਆਪਣਾ ਮਨ ਤਿੱਖਾ ਕਰ ਲਾਂ ਜਪਜੀ ਸਾਹਿਬ ਪੜ੍ਹ ਕੇ ਜਿਵੇਂ ਭਾਈ ਮਨੀ ਸਿੰਘ ਵਰਗੇ ਬੰਦ ਬੰਦ ਕਟਾ ਗਏ ਖੋਪਰ ਲੁਹਾ ਗਏ ਫਿਰ ਵੀ ਉਹਨਾਂ ਨੇ ਬਾਣੀ ਦਾ ਆਸਰਾ ਨਹੀਂ ਛੱਡਿਆ ਗੁਰੂ ਦੇ ਸਿੱਖਾਂ ਨੇ ਬਾਣੀ ਪੜ੍ਹਨੀ ਨਹੀਂ ਛੱਡੀ ਸਿੰਘਾਂ ਪਾਠ ਨਾ ਛੱਡਿਆ ਜਪਜੀ ਨਾ ਪਾਠ ਨਾ ਛੱਡਿਆ ਜਪਜੀ ਦਾ ਪਾਠ ਨਾ ਛੱਡਿਆ ਜਪਜੀ ਦਾ ਪਾਠ ਨਾ ਛੱਡਿਆ ਜਪਜੀ ਦਾ ਸਿੰਘਾਂ ਪਾਠ ਨਾ ਛੱਡਿਆ ਪਾਠ ਨਾ ਛੱਡਿਆ ਜਪਜੀ ਦਾ ਸਿੰਘਾਂ ਪਾਠ ਨਾ ना छड़िया जप जी दो पाठ ना छड़िया जप जी दो पाठ ना छड़िया जप जी दो पाठ ना छड़िया जप जी दो पाठ ना छड़िया जप जी दो पाठ ना छड़िया जप जी दो भावे जालम बंद बंद कट दे रहे जालम बंद बंद कट दे रहे आवे जालम बंद बंद कट दे रहे सिंगा पाठ ना छड़ियो पाठ ना छड़िया जप जी आवे जालम बंद बंद कट दे पाठ ना छड़िया जप जी सिंगा पाठ ना छड़िया जप जी जालम बंद बंद कट दे रहे सिंगा पाठ ना पढ़ो एक बार भावे जालम बंद बंद सुस्त ना होवो बोलो फिर गो भावे जालम बंद बंद कट दे रहे पाठ ना छड़िया भावे जालम बंद बंद कट दे रहे जालम बंद बंद कट दे रहे जालम बंद बंद कट दे रहे पाठ न छड़िया पाठ न छड़िया जप जी भावे जालम बंद बंद कट दे रहे पाठ न छड़िया जप जी जालम बंद बंद कट दे रहे पाठ ना छड़िया जप जी दा सिंगा पाठ ना छड़िया जप जी दा उस वेले आख्या केंदे तू एदे दंदे तिखे कर लाए भाई तारू सिंह नू चरखड़ी ते भी चाड़िया गया जदों चरखड़ी ते चाड़न तो बाद केंदे सिट दियो जेल दे विच ਜਦੋਂ ਸਵੇਰੇ ਜਾ ਕੇ ਵਿਖਿਆ ਤੇ ਤਾਰੂ ਸਿੰਘ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠਾ ਪਰਚਾ ਜੇ ਹੋਰ ਵੀ ਵੱਡਾ ਪੈਣਾ ਹੈ ਚੌਂਕੜਾ ਮਾਰ ਕੇ ਬੈਠਾ ਸੱਦ ਲਿਆ ਕਚਹਿਰੀ 'ਚ ਕਹਿੰਦਾ ਆਇਆ ਸਵਾਦ ਚਰਖੜੀ ਦੇ ਚੜ੍ਹਨ ਦਾ ਭਾਈ ਤਾਰੂ ਸਿੰਘ ਆਖਣ ਲੱਗੇ ਸ਼ਮਾ ਉੱਤੇ ਸੜਨ ਦਾ ਸਵਾਦ ਕੀ ਹੈ ਪਤੰਗਿਆਂ ਨੂੰ ਪਤਾ ਹੁੰਦਾ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਜਿਹੜਾ ਸ਼ਮਾ ਤੇ ਸੜਨ ਦਾ ਸਵਾਦ ਹੈ ਤੇਰੇ ਵਰਗਿਆਂ ਨੂੰ ਕੀ ਪਤਾ ਹੈ ਚਰਖੜੀ ਤੇ ਚੜ੍ਹਨ ਦਾ ਕਿੰਨਾ ਕੁ ਸੱਚ ਸੱਚ ਦੀ ਗਵਾਹੀ ਭਰਨੀ ਹੈ ਸੱਚ ਲਈ ਆਪਣਾ ਖੂਨ ਡੋਲ ਰਿਹਾ ਮੈਨੂੰ ਪਤਾ ਮੈਨੂੰ ਕੀ ਮਸਤੀ ਚੜ੍ਹੀ ਹੋਈ ਹੈ ਕਿੰਨਾ ਕੁ ਆਨੰਦ ਮੈਨੂੰ ਆ ਰਿਹਾ ਜਾ ਕੋ ਹਰ ਲੰਘ ਲਾਗੋ ਇਸ ਜੁਗ ਮੈਂ ਸੋ ਕਹੀਏ ਤਹਿ ਸੂਰਾ ਆਤਮ ਚਿਣਾ ਹੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਭਾਈ ਤਾਰੂ ਸਿੰਘ ਨੂੰ ਆਖਣ ਲੱਗਾ ਵੀ ਮੈਂ ਤੇਰੀ ਸਿੱਖੀ ਕਹਿੰਦਾ ਸਿੱਖੀ ਤੇ ਮੈਂ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਕਹਿੰਦਾ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਲਾ ਦੇਣੇ ਐ ਐਦਾਂ ਕਿਹਾ ਭਾਈ ਤਾਰੂ ਸਿੰਘ ਆਖਣ ਲੱਗਾ ਮੈਂ ਤੇ ਸਿੱਖੀ ਨਿਭਾਵਾਂਗਾ ਜੁੱਤੀ ਅੱਗੇ ਲਾ ਕੇ ਤੈਨੂੰ ਲੈ ਕੇ ਜਾਵਾਂਗਾ ਸ੍ਰੀ ਅਕਾਲ ਫਿਰ ਇਤਿਹਾਸ ਪੜ੍ਹੋ ਉਹ ਕਹਿੰਦਾ ਰਤਨ ਸਿੰਘ ਭੰਗੂ ਨੇ ਲਿਖਿਆ ਕਿ ਭਾਈ ਤਾਰੂ ਸਿੰਘ ਦਾ ਕੇਸ ਕੱਟਣ ਵਾਸਤੇ ਬੰਦੇ ਬੁਲਾਏ ਸੀ ਪਰ ਜਦੋਂ ਭਾਈ ਤਾਰੂ ਸਿੰਘ ਦੇ ਸਾਹਮਣੇ ਆਏ ਐਡਾ ਮਜ਼ਬੂਤ ਗੁਰੂ ਦਾ ਸਿੱਖ ਹੈ ਅੱਖਾਂ ਚੱਖਾਂ ਪਾਈਆਂ ਭਾਈ ਤਾਰੂ ਸਿੰਘ ਵੱਲ ਵੇਖਿਆ ਇਹਨਾਂ ਦੀ ਕੇਸ ਕੱਟਣ ਦੀ ਹਿੰਮਤ ਹੀ ਨਹੀਂ ਪਈ ਆਖੋ ਸਤਨਾਮ ਕਈ ਇਤਿਹਾਸਕਾਰਾਂ ਨੇ ਤੇ ਇੱਥੋਂ ਤੱਕ ਵੀ ਲਿਖਿਆ ਵੀ ਕੇਸ ਕੱਟਣ ਲੱਗੇ ਸੀ ਲੋਹੇ ਦੀਆਂ ਤਾਰਾਂ ਵਰਗੇ ਪਰ ਜੇ ਨੂੰ ਇਦਾਂ ਵੀ ਕਹਿ ਲਈਏ ਕਿ ਮਨ ਮਜ਼ਬੂਤ ਹੋ ਗਿਆ ਲੋਹੇ ਵਰਗਾ ਹਿੰਮਤ ਨਹੀਂ ਪਈ ਉਹਦੇ ਨੇੜੇ ਜਾਣ ਦੀ ਇਹ ਤੇ ਸਾਡੇ ਵਰਗੇ ਨਕਲੀ ਨੇ ਜਿਹੜੇ ਕਹਿਣਗੇ ਧੱਕੇ ਨਾਲ ਪਿਆਤੀ ਸੀ ਜੀ ਮੈਂ ਕਾਹਨੂੰ ਪੀਂਦਾ ਸੀ ਮੇਰਾ ਤੇ ਜੀ ਨਹੀਂ ਸੀ ਕਰਦਾ ਜ਼ਹਿਰ ਨਹੀਂ ਪਿਆ ਦਿੰਦਾ ਕੋਈ ਧੱਕੇ ਨਾਲ ਦੇ ਜੇ ਹੁਣ ਤੁਹਾਡੇ 'ਚ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੈ ਸਿੰਘੋ ਜੇ ਹੁਣ ਮੰਨ ਲਓ ਤੁਹਾਨੂੰ ਕਦੇ ਕਿਸੇ ਨੇ ਕਿਹਾ ਵਿਆਹ ਵਿੱਚ ਵੀ ਆ ਜਾ ਲਾਣੀ ਹੈ ਘੁੱਟ ਕਦੇ ਕੋਈ ਕਹਿੰਦਾ ਪਤਾ ਵੀ ਜਵਾੜਾ ਭੰਨ ਦੇਗਾ ਇਹ ਵੀ ਮੈਂ ਚੜ੍ਹਦੀ ਕਲਾ ਵਾਲਾ ਸਿੰਘ ਹੈ ਇਹਨੂੰ ਦਿਸਦਾ ਹੀ ਹੈ ਦੂਜਿਆਂ ਦਾ ਪਤਾ ਲੱਗ ਹੀ ਜਾਂਦਾ ਫਿਰ ਐਂ ਖੜੇ ਹੀ ਪੁੱਛ ਇਹ ਨਸ਼ਾ ਕਰ ਦਿੰਦੀ ਹੈ ਇਹ ਕਿਵੇਂ ਐ ਫਿਰ ਜਦੋਂ ਐਂ ਖੜੇ ਹੀ ਡੌਂਗਿਆਂ ਕੰਨੀ ਵੇਖੀ ਜਾਣਗੇ ਵੀ ਮੀਟ ਪਿਆ ਜੀ ਆ ਮੁਰਗੇ ਪਏ ਜੀ ਆ ਅੰਡੇ ਪਏ ਆ ਜੀ ਤੇ ਲਲਚਾਈਆਂ ਨਜ਼ਰਾਂ ਨਾਲ ਵੇਖੀ ਜਾਣਗੇ ਤਾਂ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਇਹਦੀਆਂ ਰਾਲਾਂ ਡਿੱਗੀਆਂ ਹੀ ਪਈਆਂ ਨੇ ਵੀ ਇਹ ਤੇ ਤਿਆਰ ਹੀ ਪਿਆ ਉਹ ਤੇ ਪਤਾ ਹੀ ਹੈ ਵੀ ਜੇ ਪੈਲਸ ਵਿੱਚ ਮੈਂ ਬਹੁਤ ਵਾਰ ਸੁਣਾਉਂਦਾ ਹੁੰਦਾ ਵੀ ਪੈਲਸ ਦੇ ਵਿੱਚ ਇੱਕ ਬੰਦਾ ਬੈਠਾ ਐਂ ਵੇਖੀ ਜਾਏ ਡੂੰਘਿਆਂ ਕੰਨੀ ਉਹਦੇ ਵਿੱਚ ਸਮਾਨ ਸਮੂਨ ਪਿਆ ਸਾਰਾ ਇਹ ਕਿਰਪਾਨ ਪਾ ਕੇ ਚਲਿਆ ਗਿਆ ਵੀ ਕੁੜਤਾ ਪਜਾਮਾ ਵੀ ਬੜਾ ਗੁਰਸਿੱਖ ਪਰ ਜੀ ਬਹੁਤ ਕਰੇ ਅੰਦਰੋਂ ਤੜਫਿਆ ਪਿਆ ਵੀ ਇਹ ਸਾਰੇ ਖਾਈ ਪੀ ਜਾਂਦੇ ਨੇ ਮੈਂ ਤੇ ਉਹਨੇ ਪੁੱਛ ਲਿਆ ਕਹਿੰਦੇ ਹੋਰ ਭਾਈ ਕੀ ਹਾਲ ਹੈ ਤੇਰਾ ਕਿਸੇ ਨੇ ਪੁੱਛ ਲਿਆ ਵੀ ਕੀ ਹਾਲ ਹੈ ਭਾਈਆ ਕਹਿੰਦਾ ਹਾਲ ਸਾਡਾ ਕਾਹਦਾ ਜਿਹੋ ਜੀ ਬਾਜਾਂ ਵਾਲੇ ਨੇ ਮੂੰਗੀ ਮਸਰੀ ਸਾਡੇ ਕਰਮਾਂ 'ਚ ਲਿਖੀ ਖਾਈ ਜਾਂਦੇ ਹਾਂ ਸਾਡਾ ਸੋਫੀਆਂ ਦਾ ਕਾਹਦਾ ਹਾਲ ਸਾਡੇ ਕਰਮਾਂ 'ਤੇ ਜਿਹੋ ਜੀ ਮੂੰਗੀ ਮਸਰੀ ਹੈ ਬਸ ਉਹ ਖਾਈ ਜਾਂਦੇ ਹਾਂ ਬਸ ਇੰਨਾ ਔਖਾ ਹੋਇਆ ਬੈਠਾ ਵੀ ਕਿਉਂ ਇੰਨਾ ਔਖਾ ਹੁੰਦਾ ਤੂੰ ਫਿਰ ਕਿਉਂ ਐਵੇਂ ਦਿਖਾਵਾ ਕਰਦਾ ਪਤਾ ਹੀ ਹੈ ਵੀ ਗਧਾ ਹੈ ਸ਼ੇਰ ਦੀ ਖੱਲ ਪਾਈ ਫਿਰਦਾ ਹੈ ਹੁਣ ਗਧੇ ਨੂੰ ਸ਼ੇਰ ਦੀ ਖੱਲ ਪਵਾ ਦਿੱਤੀ ਬਾਕੀ ਦੇ ਗਧਿਆਂ ਨਾਲ ਜਦੋਂ ਰਲਿਆ ਹਿਣਕਣ ਲੱਗ ਪਿਆ ਉਦੋਂ ਪਤਾ ਲੱਗ ਗਿਆ ਕਹਿੰਦੇ ਓਏ ਐਵੇਂ ਸ਼ੇਰ ਦੀ ਖੱਲ ਪਾਈ ਫਿਰਦਾ ਸੀ ਵਿੱਚੋਂ ਤੇ ਗਧਾ ਹੀ ਹੈ ਤੇ ਮਾਫ਼ ਕਰਨਾ ਜੀ ਕਈ ਖੱਲ ਜੀ ਪਾ ਤੇ ਲੈਂਦੇ ਨੇ ਸ਼ੇਰਾਂ ਵਾਲੀ ਜਿੱਦਣ ਫਿਰ ਪੁਰਾਣੇ ਸਾਥੀਆਂ 'ਚ ਰਲਦੇ ਨੇ ਫਿਰ ਹਿਣਕਣ ਲੱਗ ਜਾਂਦੇ ਨੇ ਠੰਡ ਜਿਹੀ ਹੈ ਜੀ ਅੱਜ ਨਾਲ ਦੇ ਰਲ ਪੈਂਦੇ ਫਿਰ ਕਹਿੰਦੇ ਓਏ ਓਏ ਕਿਹੜਾ ਵੇਖਦਾ ਇੱਥੇ ਫਿਰ ਪਤਾ ਲੱਗ ਜਾਂਦਾ ਵੀ ਉੱਤੋਂ ਉੱਤੋਂ ਖੱਲ ਪਾਈ ਫਿਰਦਾ ਵਿੱਚੋਂ ਗਧਾ ਫਿਰਦੀ ਹੋਈ ਇਹਦੀ ਇਹ ਹਿਣਕਦਾ ਹੁਣ ਇਸ ਕਰਕੇ ਜੇ ਬਣੀਏ ਤੇ ਦਿਲੋਂ ਤੁਰਨਾ ਦਿਲੋਂ ਤੁਰੋ ਦਿਖਾਵਾ ਕਾਹਦਾ ਹੈ ਦਿਲੋਂ ਪਤਾ ਲੱਗ ਜਾਂਦਾ ਬੰਦਾ ਇਹ ਡੇਗਦੇ ਲੋਕ ਉਹਨਾਂ ਨੂੰ ਇੱਦਾਂ ਤਿਆਰ ਹੀ ਖੜੇ ਮਾਰੋ ਧੱਕਾ ਮੈਂ ਡਿੱਗਣਾ ਹੈ ਇਹ ਡੇਗਦੇ ਲੋਕ ਉਹਨਾਂ ਨੂੰ ਹੀ ਨੇ ਕਾਇਮ ਜੇ ਬੰਦੇ ਨੂੰ ਕਹਿ ਨਹੀਂ ਸਕਦਾ ਕੋਈ ਤਾਰੂ ਸਿੰਘ ਦੇ ਸਾਹਮਣੇ ਆ ਕੇ ਹਿੰਮਤ ਨਹੀਂ ਪਈ ਉਹ ਕਹਿੰਦੇ ਇਹਦੇ ਕੇਸ ਨਹੀਂ ਕੱਟੇ ਜਾਣੇ ਜ਼ਕਰੀਆ ਖਾਨ ਕਹਿੰਦਾ ਹੁਣ ਕੀ ਕਰੀਏ ਕਹਿੰਦੇ ਖੋਪੜੀ ਲਾ ਦਿਓ ਕੇਸਾਂ ਸਣੇ ਖੋਪੜੀ ਲਾ ਦਿਓ ਬੰਦਾ ਭੇਜਿਆ ਤਾਰੂ ਸਿੰਘ ਨੂੰ ਪੁੱਛ ਲਓ ਵੀ ਤੇਰੀ ਖੋਪੜੀ ਲਾਵਾਂਗੇ ਸ਼ਾਇਦ ਮੰਨ ਹੀ ਜਾਵੇ ਜਾ ਕੇ ਕਹਿੰਦੇ ਭਾਈ ਤਾਰੂ ਸਿੰਘ ਜੀ ਤੇਰੀ ਖੋਪੜੀ ਲਾਉਣਗੇ ਕਹਿੰਦਾ ਮੈਂ ਸ਼ੁਕਰ ਮਨਾਉਂਦਾ ਕਹਿੰਦੇ ਕਿਉਂ ਕਹਿੰਦੇ ਜਿੱਦਣ ਭਾਈ ਮਨੀ ਸਿੰਘ ਸ਼ਹੀਦ ਹੋਇਆ ਨਾ ਮੈਂ ਅਰਦਾਸ ਕੀਤੀ ਸੀ ਮੈਂ ਮਨੀ ਸਿੰਘ ਪੰਜ ਪਿਆਰਿਆਂ ਸੀ ਜਿੱਦਣ ਮੈਂ ਅੰਮ੍ਰਿਤ ਛਕਿਆ ਭਾਈ ਮਨੀ ਸਿੰਘ ਪੰਜ ਪਿਆਰਿਆਂ 'ਚ ਲੱਗਿਆ ਸੀ ਜਿੱਦਣ ਮੈਂ ਅੰਮ੍ਰਿਤ ਛਕਿਆ ਮੈਂ ਅਰਦਾਸ ਕੀਤੀ ਸੀ ਜਿੱਦਣ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਮੈਂ ਆਖਿਆ ਸੀ ਮੇਰੀ ਵੀ ਝੋਲੀ 'ਚ ਕੋਈ ਇੱਦਾਂ ਦਾ ਸ਼ਹੀਦੀ ਦਾ ਗੱਫਾ ਪਾ ਦਿਓ ਵੱਖਰੀ ਜੀ ਸ਼ਹੀਦੀ ਹੋਵੇ ਵੱਖਰੀ ਜਿਹੀ ਕਹਿੰਦਾ ਮੇਰੀ ਮੇਰੇ ਗੁਰੂ ਨੇ ਸੁਣ ਲਈ ਤਾਂ ਹੀ ਵੇਖੋ ਪਹਿਲੇ ਨੰਬਰ ਤੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਅੱਗੇ ਬੋਲੋ ਬੰਦ ਬੰਦ ਕਟਾਏ ਕੌਣ ਆ ਗਿਆ ਅੱਖਾਂ ਸਾਹਮਣੇ ਬੋਲੋ ਕੌਣ ਆ ਗਿਆ ਜੀ ਭਾਈ ਮਨੀ ਸਿੰਘ ਤੇ ਉਦੋਂ ਅੱਗੇ ਬੰਦ ਬੰਦ ਕਟਾਏ ਅੱਗੇ ਕੌਣ ਆ ਗਿਆ ਜੀ ਹਾਲਾਂਕਿ ਖੋਪਰੀਆਂ ਖੋਪਰੀ ਨਹੀਂ ਖੋਪਰੀਆਂ ਇਹਦਾ ਮਤਲਬ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਪਰ ਕਈ ਸਿੰਘ ਇਤਿਹਾਸ ਦਾ ਹਿੱਸਾ ਨਹੀਂ ਬਣਦੇ ਕੁਰਬਾਨੀਆਂ ਕਰ ਜਾਂਦੇ ਨੇ ਇਤਿਹਾਸ ਦਾ ਹਿੱਸਾ ਨਹੀਂ ਬਣੇ ਹੁੰਦੇ ਪਤਾ ਨਹੀਂ ਕਈ ਰਹਿ ਗਏ ਇਦਾਂ ਦੇ ਸਿੱਖ ਕਈ ਕੁਰਬਾਨੀਆਂ ਬਹੁਤ ਕਰਨ ਵਾਲੇ ਹੈ ਨੇ ਪਰ ਲੁਕੇ ਰਹਿ ਗਏ ਲੁਕੇ ਕਹਿੰਦੇ ਖੋਪਰੀਆਂ ਲੁਹਾਈਆਂ ਆ ਗਏ ਤਾਰੂ ਸਿੰਘ ਜੀ ਸਾਹਮਣੇ ਕਹਿੰਦੇ ਮੈਂ ਤੇ ਪਹਿਲਾਂ ਹੀ ਕਹਿੰਦਾ ਸੀ ਵੀ ਜਦੋਂ ਜਾਈਏ ਕੁਝ ਵੱਖਰੀ ਜੀ ਗੱਲ ਹੋਵੇ ਤਿਆਰ ਹਾਂ ਜੀ ਕਹਿੰਦਾ ਫੇਰ ਲਿਆਂਦਾ ਜਦੋਂ ਕਚਹਿਰੀ 'ਚ ਇੱਦਾਂ ਜਦੋਂ ਸਾਹਮਣੇ ਇੱਦਾਂ ਪੇਸ਼ ਕੀਤਾ ਨਾ ਜਿੱਥੇ ਸ਼ਹੀਦ ਕੀਤਾ ਭਾਈ ਤਾਰੂ ਸਿੰਘ ਨੂੰ ਸੂਬਾ ਬੈਠਾ ਸਾਰੇ ਲੋਕ ਵੇਖਣ ਲਈ ਆਏ ਵੀ ਚਲੋ ਸਹੀ ਉਹ ਨਹੀਂ ਵੇਖਣ ਚੱਲੀਏ ਆਸ਼ਕ ਸੂਲੀ ਚੜ੍ਹਦੇ ਚੜ੍ਹਦੇ ਚੜ੍ਹਦੇ ਕਰਨ ਮਜਾਜਾਂ ਮਰਨੋ ਮੂਲ ਨਾ ਡਰਦੇ ਇਹ ਡਰਦੇ ਹੀ ਨਹੀਂ ਮੌਤ ਤੋਂ ਇਹ ਡਰ ਨੇੜੇ ਤੇੜੇ ਹੈ ਹੀ ਨਹੀਂ ਇਹ ਅਸਰ ਕਾਹਦਾ ਹੈ ਜੀ ਕੱਲ੍ਹ ਨੂੰ ਇੱਥੇ ਵੀ ਅੰਮ੍ਰਿਤ ਸੰਚਾਰ ਹੋ ਰਿਹਾ ਪਿਆਰਿਓ ਅੰਮ੍ਰਿਤ ਦੀ ਦਾਤ ਲੈਣੀ ਖੰਡੇ ਦੀ ਪੌਲ ਪ੍ਰਾਪਤ ਕਰਨੀ ਤੇ ਨਾਲ ਗੁਰਬਾਣੀ ਦਾ ਅਭਿਆਸ ਕਰਨਾ ਇਹ ਦ੍ਰਿੜਤਾ ਇੱਥੋਂ ਮਿਲਦੀ ਹੈ ਇਹ ਪਰਪੱਕਤਾ ਗੁਰੂ ਦੇ ਗਿਆਨ 'ਚੋਂ ਮਿਲਦੀ ਹੈ ਇੱਕ ਘੁੱਟ ਪੀ ਕੇ ਤੇਰੇ ਬਾਟੇ 'ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ 'ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਮੇਰਾ ਖਾਲਸਾ ਪੂਰ ਪੂਰ ਮੋਹ ਨੂੰ ਡਰਾਵੇ ਤੇਰਾ ਖਾਲਸਾ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਬੌਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਬੌਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਕਿੱਥੇ ਦਾ ਇਤਿਹਾਸ ਹੈ ਦੱਸੋ ਭਲਾ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਕਿੱਥੋਂ ਦਾ ਇਤਿਹਾਸ ਹੈ ਬੋਲੋ ਦਮਦਮਾ ਸਾਹਿਬ ਦਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਇਸ ਤਨ ਨੂੰ ਰੱਖ ਕੇ ਕੀ ਕਰਨਾ ਜੇ ਕੰਮ ਨਾ ਗੁਰਾਂ ਦੇ ਆਵੇ ਭੱਜੇ ਆਏ ਸੀ ਇੱਥੋਂ ਦਾ ਇਤਿਹਾਸ ਹੈ ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ ਇਹ ਖਾਲਸਾ ਗੁਰੂ ਦੇ ਸਿੰਘ ਲਿਆਂਦਾ ਜਦੋਂ ਭਾਈ ਤਾਰੂ ਸਿੰਘ ਨੂੰ ਕਸ਼ਹਿਰਾ ਹੀ ਸੀ ਜੀ ਇਕੱਲਾ ਪਾਇਆ ਹੋਇਆ ਸਿਰ ਦੇ ਉੱਤੇ ਵੀ ਕੋਈ ਕੱਪੜਾ ਨਹੀਂ ਸੀ ਇਕੱਲਾ ਹੀ ਕਸ਼ਹਿਰਾ ਸੀ ਜਦੋਂ ਇੱਦਾਂ ਲਿਆਏ ਤੇ ਲੱਗੇ ਬੰਨਣ ਵੀ ਹੱਥ ਬੰਨ ਲਓ ਪੈਰ ਬੰਨ ਲਓ ਛੇਤੀ ਕਹਿੰਦੇ ਕੀ ਕਰਦੇ ਹੋ ਕਹਿੰਦੇ ਖੋਪੜੀ ਲਾਉਣੀ ਹੈ ਕਿਤੇ ਸੌਖਾ ਕੰਮ ਐਂ ਲੈ ਜੂ ਚੀਕਾਂ ਵੇਖੀ ਪੈਂਦੀਆਂ ਦਰਦ ਕਿਵੇਂ ਹੋਣਾ ਸਿਰ ਖੋਪੜੀ ਲਾਉਣੀ ਹੈ ਭਾਈ ਤਾਰੂ ਸਿੰਘ ਕਹਿਣ ਲੱਗੇ ਕਹਿੰਦੇ ਓਏ ਆਹ ਕਾਹਦਾ ਤੁਸੀਂ ਆਹ ਕੀ ਬੰਨੀ ਹੱਥ ਬੰਨ ਲਏ ਪੈਰ ਬੰਨ ਲਏ ਵਾਲ ਕੇਸ ਬੰਨ ਲਏ ਮੇਰੇ ਬਸ ਤੁਸ ਉਹ ਜਿਹੜਾ ਖੋਪੜੀ ਲਾਉਣ ਵਾਲਾ ਇਹਨਾਂ ਨੂੰ ਕਹਿੰਦੇ ਗੱਲ ਸੁਣ ਜਿਵੇਂ ਤੈਨੂੰ ਠੀਕ ਲੱਗਦਾ ਇੱਕ ਵਾਰੀ ਭਾ ਦੇ ਜੇ ਹਿੱਲ ਗਿਆ ਤਾਂ ਕਹਿ ਦੇ ਜੇ ਮੈਂ ਸੀ ਕਹਿ ਗਿਆ ਤਾਂ ਕਹਿ ਦੀ ਭਾ ਦੇ ਜਿਵੇਂ ਭਾਉਣਾ ਹੈ ਇਹ ਵੀ ਇਤਿਹਾਸ ਹੈ ਵੀ ਖੋਪੜੀ ਲਵਾਤੀ ਸੀ ਕੇਸ ਤੇ ਨਹੀਂ ਕੱਟਣ ਦਿੱਤੇ ਕੇਸਾਂ ਨਾਲ ਖੋਪੜੀ ਨਾਲੋਂ ਵੱਧ ਕੇ ਪਿਆਰ ਹੈ ਖੋਪੜੀ ਲੈ ਜੇ ਭਾਵੇਂ ਵੇਖੋ ਗੁਰੂ ਗੁਰਮੁਖੋ ਕਿੱਦਾਂ ਦੇ ਸਿੱਖ ਹੋਣਗੇ ਅਸੀਂ ਉਹਨਾਂ ਦੇ ਵਾਰਸ ਹਾਂ ਜੀ ਆਪਾਂ ਤਾਰੂ ਸਿੰਘ ਦੇ ਵਾਰਸ ਹਾਂ ਭਾਈ ਆਪਾਂ ਇਹਨਾਂ ਐਕਟਰਾਂ ਦੇ ਜਿਹੜੇ ਪਤਾ ਨਹੀਂ ਕਿੰਨੇ ਕੁ ਦੁਖੀ ਨੇ ਰੋਜ਼ ਫਾਹ ਲੈਂਦੇ ਨੇ ਰੋਜ਼ ਦੁਖੀ ਨੇ ਸਾਨੂੰ ਹੀ ਲੱਗਦਾ ਹੈ ਮੈਂ ਬਹੁਤ ਐਕਟਰਾਂ ਨੂੰ ਆਪਣੀ ਜ਼ਿੰਦਗੀ 'ਚ ਮਿਲਿਆ ਜਹਾਜ਼ਾਂ 'ਚ ਜਾਈਦਾ ਕਈ ਵਾਰੀ ਬਾਹਰ ਜਾਈਏ ਤੇ ਮਿਲ ਪੈਂਦੇ ਨਾਲ ਦੀ ਸੀਟ ਤੇ ਬੈਠੇ ਕਈ ਵਾਰੀ ਇੰਨੇ ਦੁਖੀ ਹੁੰਦੇ ਨੇ ਪੁੱਛਣਗੇ ਤੁਸੀਂ ਕੌਣ ਹੋ ਆਪਾਂ ਕੀਰਤਨ ਕਰ ਦੱਸੋਗੇ ਕੁਛ ਮੇਰੇ ਫਿਊਚਰ ਬਾਰੇ ਕਿਉਂ ਮੇਰੀ ਫਿਲਮ ਚੱਲ ਜੂ ਇਹ ਤੇ ਤਰਲੇ ਕਰਦੇ ਫਿਰਦੇ ਨੇ ਇਹਨਾਂ 'ਚ ਤੇ ਇੰਨਾ ਕੰਪੀਟੀਸ਼ਨ ਹੈ ਪਤਾ ਨਹੀਂ ਕਿੰਨੇ ਕੁ ਤਲਾਕ ਹੋ ਰਹੇ ਨੇ ਕਿੰਨੇ ਕੁ ਡਿਵੋਰਸ ਹੋ ਰਹੇ ਨੇ ਇਹਨਾਂ ਦੇ ਇਹਨਾਂ ਦੀ ਨਿੱਜੀ ਜ਼ਿੰਦਗੀ ਵੇਖੋ ਕਿੱਦਾਂ ਦੀ ਹੈ ਸ਼ਰਾਬਾਂ ਪੀ ਪੀ ਕੇ ਨਸ਼ੇ ਕਰ ਕਰਕੇ ਭੈੜੇ ਬੁੱਲ ਹੋਏ ਪਏ ਆ, ਕਰ ਕਰ ਨਸ਼ਾ ਡਿਪਰੈਸ਼ਨ ਦੇ ਮਰੀਜ਼ ਨੇ, ਕੋਈ ਸਾਧ ਨਹੀਂ ਛੱਡਦੇ, ਕੋਈ ਬਾਬਾ ਨਹੀਂ ਛੱਡਦੇ, ਕੋਈ ਨਗ ਨਹੀਂ ਛੱਡਦੇ, ਕੋਈ ਧਾਗਾ, ਕੋਈ ਤਵੀਤ ਨਹੀਂ ਛੱਡਦੇ, ਕੋਈ ਥਾਂ ਨਹੀਂ ਛੱਡਦੇ ਜਿੱਥੇ ਜਾ ਕੇ ਮੱਥੇ ਨਹੀਂ ਟੇਕਦੇ। ਅਸੀਂ ਕੀ ਲੈਣਾ ਇਹਨਾਂ ਤੋਂ? ਇਹ ਰੋਲ ਮਾਡਲ ਨੇ ਸਾਡੇ, ਇਹ ਸਾਡੇ ਹੀਰੋ ਨੇ? ਨਾ ਜੀ ਨਾ, ਸਾਡਾ ਹੀਰੋ ਤੇ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਹੀ ਹੈ। ਇਹ ਹੀਰੋ ਨੇ ਸਾਡੇ। ਸ਼ਰਾਬ ਪੀ ਕੇ ਪੈਗ ਪੈਗ ਲਾ ਕੇ ਕਰਕੇ ਨਸ਼ਾ ਤੇ ਸਟੇਜ ਤੇ 5-7 ਮਿੰਟ ਭੁੜਕ ਲਿਆ, ਇੱਕ ਕਾਹਦੇ ਰੋਲ ਮਾਡਲ ਨੇ ਸਾਡੇ? ਅਸੀਂ ਇਹਨਾਂ ਦੇ ਵਾਲਾਂ ਵਰਗੇ ਵਾਲ ਬਣਾਵਾਂਗੇ, ਇਹ ਸਟਾਈਲ ਬਣਾਵਾਂਗੇ ਅਸੀਂ ਕਿਤੇ? ਵੇਖੋ ਇਤਿਹਾਸ ਪੜ੍ਹ ਕੇ ਆਪਣਾ। ਭਾਈ ਤਾਰੂ ਸਿੰਘ ਨੇ ਬਾਓ, ਕਹਿੰਦੇ ਕਿੱਦਾਂ ਬਾਉਣਾ, ਬਿਠਾਓ, ਫਿਰ ਇੱਦਾਂ ਬਿਠਾ ਦਿੱਤਾ। ਖੱਬੀ ਲੱਤ ਸਿੱਧੀ ਕਰ ਲਈ, ਜਿਵੇਂ ਲੱਤ ਲੰਮੀ ਪਾ ਲੈਂਦੇ ਆਪਾਂ, ਸਿੱਧੀ ਕਰ ਲਈਏ। ਖੱਬੀ ਲੱਤ ਸਿੱਧੀ ਕਰਕੇ ਖੱਬਾ ਹੱਥ ਉੱਤੇ ਧਰ ਲਿਆ ਗੋਡੇ ਤੇ, ਖੱਬੀ ਲੱਤ ਸਿੱਧੀ ਪਾ ਲਈ ਲੰਮੀ, ਤੇ ਸੱਜੀ ਲੱਤ ਇੱਦਾਂ ਕਰ ਲਈ ਜਿਵੇਂ ਆਪਾਂ ਚੌਂਕੜਾ ਮਾਰਨ ਲੱਗਿਆਂ ਇਕੱਠੀ ਕਰ ਲੈਂਦੇ ਹਾਂ। ਸੱਜੀ ਲੱਤ ਇਕੱਠੀ ਕਰਕੇ ਸੱਜੇ ਹੱਥ ਦਾ ਢਾਸਣਾ ਇੱਦਾਂ ਲਾ ਲਿਆ ਪਿੱਛੇ ਨੂੰ, ਢੋ ਲਾ ਲਈ ਜੀ, ਢਾਸਣਾ ਲਾ ਲਿਆ, ਹੱਥ ਪਿੱਛੇ ਨੂੰ ਢੋ ਲਾ ਲਈ, ਇੱਕ ਹੱਥ ਗੋਡੇ ਤੇ ਰੱਖ ਲਿਆ, ਲੱਤ ਲੰਮੀ ਪਾ ਲਈ। ਹਾਂਜੀ ਆ ਜਾਓ, ਕਹਿੰਦੇ ਕਰ ਲਓ ਜੋ ਕਰਨਾ। ਉਦੋਂ ਫਿਰ ਆਇਆ ਉਹ ਮੋਚੀ, ਉਹ ਰੰਬੀ ਲੈ ਕੇ ਜਲਾਦ, ਉਹ ਰੰਬੀ ਜਿਹਦੇ ਨਾਲ ਚਮੜਾ ਕੱਟਿਆ ਜਾਂਦਾ ਹੈ, ਉਹਨੇ ਫਿਰ ਇੱਦਾਂ ਮੱਥੇ 'ਚ ਰੱਖ ਲਈ, ਥੋੜਾ ਹੱਥ 'ਚ ਮਾਰਨ ਲੱਗਿਆ, ਕਹਿੰਦੇ ਦੱਸ ਅਜੇ ਵੀ ਵੇਲਾ, ਅਜੇ ਵੀ ਮਾਰਨ ਲੱਗਿਆ ਮੈਂ। ਇਹਨੇ ਚਾਰ 5-5 ਉਂਗਲਾਂ ਵਿੱਚ ਧੱਸ ਜਾਣਾ, ਹੱਡੀ ਸਭ ਚੀਰ ਕੇ ਲੰਘਣਾ ਇਹਨੇ, ਅੰਦਰ ਲੰਘਣਾ। ਹੁਣ ਇੱਥੇ ਰੰਬੀ 4 ਇੰਚ ਦੀ ਲਾਈ ਹੋਵੇ, ਇੱਦਾਂ ਲਾਈ ਹੋਵੇ, ਉੱਤੇ ਮਾਰ ਲੱਗਿਆ ਥੋੜਾ, ਵੀ ਇਹ ਚੱਲੀ ਅੰਦਰ, ਹੁਣ ਅਜੇ ਵੀ ਦੱਸ ਦੇ। ਕਹਿੰਦਾ ਤੇਰੇ ਕਲਗੀ ਵਾਲੇ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਲਈ ਹੈ, ਬਾਜਾਂ ਵਾਲੇ ਨਾਲ ਨਿਭ ਜਾਏ, ਸੁਣ ਲਿਓ, ਗੁਰੂ ਗੋਬਿੰਦ ਸਿੰਘ ਨਾਲ ਨਿਭ ਜਾਏ, ਕਲਗੀਆਂ ਵਾਲੇ ਨਾਲ ਨਿਭ ਜਾਏ, ਗੁਰੂ ਗੋਬਿੰਦ ਸਿੰਘ ਜੀ ਗੋਚ ਜਾਈਏ, ਉਹਦੇ ਲਾਇਕ ਪੁੱਤਰ ਬਣ ਜਾਈਏ, ਇਤਿਹਾਸ ਬਣਾ ਦਈਏ, ਬਾਬੇ ਅਜੀਤ ਸਿੰਘ ਜੁਝਾਰ ਸਿੰਘ ਦੇ ਭਰਾ ਬਣ ਜਾਈਏ, ਆ ਜਾਣ ਦੇ ਤੇਰੀ ਰੰਬੀ ਨੂੰ ਵੀ ਜੀ ਆਇਆਂ ਨੂੰ, ਕਹਿੰਦੇ ਮਾਰ ਕਰ ਬਾਰ, ਜੇ ਉਹਦੇ ਪੁੱਤ ਬਣਦੇ ਆ, ਉਹਦੇ ਲਾਇਕ ਪੁੱਤਰਾਂ ਦੀ ਲਿਸਟ 'ਚ ਆਉਂਦਾ ਜੇ ਨਾਮ, ਆ ਜਾਣ ਦੇ ਕਰ ਬਾਰ। ਲੈ ਵੇਖੋ ਅਮਰ ਹੋਣ ਲੱਗਿਆ, ਤਾਰੂ ਸਿੰਘ ਨੂੰ ਮਾਰਨ ਵਾਲੇ ਸ਼ਹੀਦ ਕੀਤਾ, ਚਲੋ ਸ਼ਬਦ ਵਰਤ ਰਿਹਾ, ਤਾਰੂ ਸਿੰਘ ਨੂੰ ਮਾਰਨ ਵਾਲੇ ਤਾਰੂ ਸਿੰਘ ਦਾ ਨਾਮ ਨਹੀਂ ਮਾਰ ਸਕਦੇ, ਜੇ ਹਿੰਮਤ ਹੈ ਤੇ ਉਹ ਜਿਉਂ ਅਮਰ ਕਰ ਗਿਆ ਆਪਣਾ ਨਾਮ, ਆਪਣਾ ਜਿਹੜਾ ਸ਼ਹੀਦ ਹੋ ਜਾਂਦਾ ਆਪਣਾ ਨਾਮ ਅਮਰ ਕਰ ਗਿਆ। ਬਾਬੇ ਜਰਨੈਲ ਸਿੰਘ ਨੂੰ ਮਾਰਨ ਵਾਲੇ, ਸ਼ਹੀਦ ਕਰਨ ਵਾਲੇ ਬਾਬੇ ਜਰਨੈਲ ਸਿੰਘ ਦਾ ਨਾਮ ਨਹੀਂ ਮਾਰ ਸਕਦੇ, ਨਾਮ ਨਹੀਂ ਮਰਦਾ ਹੁੰਦਾ ਭਾਈ, ਤੁਸੀਂ ਮਾਰ ਦਿਓਗੇ ਤੇ ਅਮਰ ਹੋ ਜਾਂਦਾ ਹੈ, ਉਹ ਨਹੀਂ ਮਾਰ ਸਕਦੇ ਕਦੀ ਤੁਸੀਂ, ਸੱਚ ਨਹੀਂ ਮਰਦਾ, ਸੱਚ ਨਹੀਂ ਮਰਦਾ। ਕਹਿੰਦੇ ਕਰ ਵਾਰ, ਇੱਦਾਂ ਰੱਖੀ ਰੋ ਰੰਬੀ ਰੱਖੀ, ਕੀਤਾ ਵਾਰ, 4-4 ਉਂਗਲਾਂ ਵਿੱਚ ਧੱਸ ਗਈ ਰੰਬੀ, ਵਿੱਚ ਮੱਥੇ ਦੇ ਧੱਸ ਗਈ, ਫਿਰ ਉਹਨੇ ਇੱਦਾਂ ਰੰਬੀ ਜ਼ੋਰ ਨਾਲ ਖਿੱਚ ਲਈ, ਜਦੋਂ ਖਿੱਚੀ ਫਿਰ ਖੂਨ ਦਾ ਪ੍ਰਣਾਲਾ ਹੀ ਚੱਲ ਪਿਆ, ਫਿਰ ਦੂਜੇ ਥਾਂ ਤੇ ਰੰਬੀ ਰੱਖ ਲਈ, ਫਿਰ ਬਾਹਰ ਖਿੱਚੀ, ਫਿਰ ਕੰਨ ਕੋਲ ਰੱਖ ਲਈ। ਤੁਹਾਨੂੰ ਪਤਾ ਜਦੋਂ ਆਪਾਂ ਪੀਪੇ ਦਾ ਢੱਕਣ ਲਾਉਂਦੇ ਹਾਂ, ਜਦੋਂ ਉੱਤੇ ਜੁੜਿਆ ਹੁੰਦਾ ਉਹਨੂੰ ਦੇਖੋ ਕਿਵੇਂ ਲਾਉਂਦੇ ਹਾਂ ਆਪਾਂ, ਪੀਪੇ ਦਾ ਢੱਕਣ ਲਾਉਣਾ ਹੋਵੇ ਕਈ ਵਾਰੀ ਆਪਾਂ ਇੱਦਾਂ ਰੱਖ ਕੇ ਉੱਤੇ ਵਾਰ ਕਰਦੇ ਹਾਂ, ਇੱਦਾਂ ਮਾਰਦੇ ਹਾਂ, ਉਹਨੂੰ ਫਿਰ ਬਾਹਰ ਖਿੱਚਦੇ ਹਾਂ, ਫਿਰ ਦੂਜੇ ਥਾਂ ਤੇ ਰੱਖ ਕੇ ਫਿਰ ਤੀਜਾ, ਚੌਥਾ, ਪੰਜਵਾਂ, ਇੱਦਾਂ ਘੁੰਮ ਜਾਂਦਾ ਨਾ, ਫਿਰ ਸਾਰਾ ਢੱਕਣ ਲੈ ਜਾਂਦਾ। ਇੱਦਾਂ ਹੀ ਰੰਬੀ ਲਾ ਲਿਆ, ਖਿੱਚ ਲਿਆ ਕਰਨ, ਫਿਰ ਕੰਨ ਕੋਲ, ਫਿਰ ਇੱਦਾਂ ਧੌਣ ਵਾਲੇ ਪਾਸੇ ਹੋ ਕੇ ਸਾਰਾ, ਜਦੋਂ ਇੱਥੇ ਵਾਪਸ ਆ ਗਏ ਫਿਰ ਹੱਥ 'ਚ ਫੜ ਕੇ ਜਿਹੜਾ ਵਿਚਾਲੇ ਮਾਸ ਸੀ ਲਾ ਦਿੱਤਾ, ਖੜਿਆਂ ਲੋਕਾਂ ਨੂੰ ਤਰੇਲੀਆਂ ਆਉਣ ਲੱਗ ਪਈਆਂ, ਜਿੰਨੇ ਖੜੇ ਸੀ ਨਾ ਤਰੇਲੀਆਂ ਲੈਂਦੇ ਸੀ ਉੱਥੇ, ਹੱਦ ਹੋ ਗਈ। ਮਹਿਮਾ ਕਿਸ ਰਸਨਾ ਨਾਲ ਗਾਵਾਂ, ਧੰਨ ਸਿੱਖੀ ਕਲਗੀਆਂ ਵਾਲੇ ਦੀ, ਧਨ ਸਿੱਖੀ ਬਾਜਾ ਵਾਲੇ ਦੀ ਮਹਿਮਾ ਕਿਸ ਰਸ ਨਾਲ ਗਾਵਾ ਸਿੱਖੀ ਬਾਜਾ ਵਾਲੇ ਦੀ ਧਨ ਸਿੱਖੀ ਬਾਜਾ ਵਾਲੇ ਦੀ ਮਹਿਮਾ ਕਿਸ ਰਸ ਨਾਲ ਗਾਵਾ ਮਹਿਮਾ ਕਿਸ ਰਸ ਨਾਲ ਗਾਵਾ ਧਨ ਸਿੱਖੀ ਬਾਜਾ ਵਾਲੇ ਦੀ ਧਨ ਸਿੱਖੀ ਕਲਗੀਆਂ ਵਾਲੇ ਦੀ ਮਹਿਮਾ ਕਿਸ ਰਸ ਨਾਲ ਗਾਵਾ ਸਿੱਖੀ ਬਾਜਾ ਵਾਲੇ ਦੀ ਧਨ ਸਿੱਖੀ ਬਾਜਾ ਵਾਲੇ ਦੀ ਮਹਿਮਾ ਕਿਸ ਰਸ ਨਾਲ ਧਨ ਸਿੱਖੀ ਧਨ ਸਿੱਖੀ ਕੌਮ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿਨ੍ਹਾਂ ਆਪ ਲਾਈਆਂ ਤਾਰੀਆਂ ਚਲੋ ਕੱਲ ਪੜਾਂਗੇ ਅੱਜ ਨਹੀਂ ਭਾਈ ਤਾਰੂ ਸਿੰਘ ਨੇ ਖੋਪਰ ਲੁਹਾ ਲਿਆ ਏਦਾਂ ਹੱਥ ਚ ਫੜ ਲਈ ਨਾ ਖੋਪੜੀ ਤੇ ਅੱਖਾਂ ਖੋਲ ਲਈਆਂ ਏਦਾਂ ਅੱਖਾਂ ਖੋਲ ਕੇ ਜਕਰੀਏ ਨੂੰ ਕਹਿੰਦੇ ਹੋਰ ਵੀ ਸੱਪ ਹੈਗਾ ਕੱਢ ਕੇ ਵੇਖ ਲੈ ਤੇਰੀ ਪਟਾਰੀ ਚ ਹੋਰ ਵੀ ਕਰਨਾ ਤੇ ਵੇਖ ਲੈ ਕੁਛ ਕਰਕੇ ਉਹ ਤੁਰ ਚੱਲਿਆ ਹੱਦ ਹੋ ਗਈ ਜਿਹੜਾ ਸ਼ਹੀਦ ਹੋ ਜਾਂਦਾ ਨਾ ਉਹਨੂੰ ਹਰਾ ਦਿੰਦਾ ਵੀ ਤੇਰੀ ਨਹੀਂ ਮੰਨੀ ਤੇਰੀ ਤੇ ਨਹੀਂ ਮੰਨੀ ਮੈਂ ਮਰਨੀ ਮਰ ਗਿਆ ਆਪਣੇ ਗੁਰੂ ਲਈ ਕੁਰਬਾਨ ਹੋ ਗਿਆ ਪਰ ਤੇਰੀ ਨਹੀਂ ਮੰਨੀ ਭਾਈ ਸਾਹਿਬ ਤਾਰੂ ਸਿੰਘ ਜੀ ਬੇਹੋਸ਼ ਹੋਏ ਸੁਣਿਆ ਵੀ ਚੁੱਕ ਕੇ ਲਿਖਿਆ ਵੀ ਖੂਹ ਚ ਸੁੱਟ ਤਾਂ ਟੋਇਆ ਸੀ ਕਹਿ ਲਓ ਖੂਹ ਸਿੱਟ ਦਿਓ ਉੱਥੇ ਕੁਛ ਸਿੱਖ ਰਾਮਗੜੀਏ ਪਿਆਰ ਵਾਲੇ ਸਿੱਖ ਗੁਰੂ ਦੇ ਉਹ ਕਹਿੰਦੇ ਜਕਰੀਏ ਨੂੰ ਬੇਨਤੀ ਕੀਤੀ ਵੀ ਅਸੀਂ ਲੈ ਜਾਈਏ ਭਾਈ ਤਾਰੂ ਸਿੰਘ ਨੂੰ ਚੁੱਕ ਕੇ ਉਹ ਕਹਿੰਦੇ ਲੈ ਜਾਓ ਭਾਈ ਤਾਰੂ ਸਿੰਘ ਨੂੰ ਚੁੱਕ ਕੇ ਲੈ ਆਏ ਨਿੰਮ ਦੇ ਨਾਲ ਪਾਣੀ ਉਬਾਲ ਕੇ ਭਾਈ ਉਹਦੇ ਵਿੱਚ ਸਾਰੇ ਸਰੀਰ ਦਾ ਇਸ਼ਨਾਨ ਕਰਾਇਆ ਕੜਾਹ ਬਣਾ ਕੇ ਨਾ ਪ੍ਰਸ਼ਾਦ ਕੜਾਹ ਤਾਰੂ ਸਿੰਘ ਦੇ ਸਿਰ ਤੇ ਬੰਨਤਾ ਲੋਗੜ ਲੋਗੜ ਬੰਨਤਾ ਸਿਰ ਤੇ ਇਸ਼ਨਾਨ ਕਰਾਤਾ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਕਮਾਲ ਦੀ ਗੱਲ ਹੈ ਅੱਖਾਂ ਖੋਲ ਲਈਆਂ ਜਦੋਂ ਅੱਖਾਂ ਖੋਲੀਆਂ ਤੇ ਭਾਈ ਤਾਰੂ ਸਿੰਘ ਜੀ ਨੂੰ ਹੱਥ ਜੋੜ ਕੇ ਕਹਿੰਦੇ ਭਾਈ ਸਾਹਿਬ ਅਸੀਂ ਬੇਨਤੀ ਕਰਨੀ ਹੈ ਕਹਿੰਦੇ ਕੀ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ ਤੁਸੀਂ ਸਰੀਰ ਛੱਡ ਦਿਓ ਸਿੰਘ ਕਹਿੰਦੇ ਵੀ ਸਰੀਰ ਛੱਡ ਦਿਓ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ ਭਾਈ ਤਾਰੂ ਸਿੰਘ ਕਹਿੰਦੇ ਜਾਵਾਂਗੇ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਵਾਂ ਲਓ ਜੀ ਗੱਲ ਮਕਾਈਏ ਭਾਈ ਤਾਰੂ ਸਿੰਘ 22 ਦਿਨ ਜਿਉਂਦਾ ਰਿਹਾ ਖੋਪੜੀ ਲਾਉਣ ਤੋਂ ਬਾਅਦ 22 ਦਿਨ ਇਤਿਹਾਸ ਪੜ੍ਹੋ ਐਕਟਰ ਕੌਣ ਹੈ ਐਕਟਰ ਦੀ ਘਰਵਾਲੀ ਕੌਣ ਹੈ ਉਹਦੇ ਪੁੱਤਾਂ ਦਾ ਕੀ ਨਾਂ ਉਹ ਕੰਮ ਕੀ ਕਰਦਾ ਵਿਆਹਿਆ ਕਿੱਥੇ ਸਭ ਜਾਣਦੇ ਨੇ ਅੱਜ ਕੱਲ੍ਹ ਦੇ ਨੌਜਵਾਨ ਇਹ ਵੀ ਜਾਣੋ ਵੀ ਤਾਰੂ ਸਿੰਘ 22 ਦਿਨ ਜਿਉਂਦਾ ਰਿਹਾ ਖੋਪੜੀ ਲਾਉਣ ਤੋਂ ਬਾਅਦ ਇਹ ਇਤਿਹਾਸ ਹੈ ਸਾਡਾ ਭੁੱਲਿਓ ਨਾ ਭਾਈ ਤਾਰੂ ਸਿੰਘ ਨੂੰ ਖੋਪੜੀ ਲਾਉਣ ਤੋਂ ਬਾਅਦ 22 ਦਿਨ ਜਿਉਂਦਾ ਰਿਹਾ ਤੇ ਜਕਰੀਏ ਨੂੰ ਹੋਇਆ ਕੀ ਸੀ ਮੈਨੂੰ ਹੁਣ ਇਹ ਮਾਫ ਕਰਨਾ ਹੈ ਲਫ਼ਜ਼ ਵਰਤਣਾ ਪਏਗਾ ਇਤਿਹਾਸਕ ਬਚਨ ਹੈ ਕਹਿਣਾ ਪਏਗਾ ਜਕਰੀਏ ਨੂੰ ਉਸੇ ਦਿਨ ਜਿੱਦਣ ਖੋਪੜੀ ਲਾਈ ਸੀ ਉਸੇ ਦਿਨ ਜਕਰੀਏ ਨੂੰ ਮਾਫ਼ ਵੀ ਮੰਗ ਕੇ ਕਹਿੰਦਾ ਪਿਸ਼ਾਬ ਦਾ ਬੰਨ ਪੈ ਗਿਆ ਮਾਰੇ ਚੀਕਾਂ ਦਰਦ ਬਹੁਤ ਹੋਵੇ ਵੈਦ ਸੱਦੇ ਹਕੀਮ ਸੱਦੇ ਦਰਦ ਨਾ ਬੰਦ ਹੋਵੇ ਕੁਰਾਨ ਸ਼ਰੀਫ ਦਾ ਪੱਖਾ ਝੱਲਣ ਇੱਦਾਂ ਨੇੜੇ ਕਰ ਕਰਕੇ ਦਰਦ ਨਾ ਬੰਦ ਹੋਵੇ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਸੱਤ ਦਿਨ ਲੰਘ ਗਏ ਚੀਕਾਂ ਮਾਰੇ ਮੈਂ ਗਿਆ ਕਹਿੰਦੇ ਕਰੀਏ ਕਿ ਕਿਸੇ ਸਿਆਣੇ ਨੇ ਦੱਸਿਆ ਉਹ ਕਹਿੰਦਾ ਦਰਵੇਸ਼ ਦੀ ਖੋਪੜੀ ਲਾਈ ਹੈ ਤਾਂ ਹੋਇਆ ਤਰਲੇ ਲੈਂਦਾ ਭਾਈ ਸ਼ਵੇਗ ਸਿੰਘ ਜੇਲ੍ਹ 'ਚ ਸੀ ਕਹਿੰਦੇ ਫੜ ਕੇ ਲਿਆਓ ਸ਼ਵੇਗ ਸਿੰਘ ਨੂੰ ਹੱਥ ਜੋੜ ਕੇ ਕਹਿੰਦਾ ਭਾਈ ਸਾਹਿਬ ਜਾਓ ਜਾ ਕੇ ਬੇਨਤੀ ਕਰੋ ਭਾਈ ਤਾਰੂ ਸਿੰਘ ਨੂੰ ਕਹਿ ਦਿਓ ਮੈਨੂੰ ਮਾਫ਼ ਕਰ ਦੇ ਸ਼ਵੇਗ ਸਿੰਘ ਵਿਚੋਲਾ ਬਣ ਕੇ ਗਿਆ ਭਾਈ ਤਾਰੂ ਸਿੰਘ ਨੂੰ ਆਖਿਆ ਭਾਈ ਸਾਹਿਬ ਬੇਨਤੀ ਹੈ ਮਾਫ਼ੀਆਂ ਮੰਗਦਾ ਹੈ ਭਾਈ ਤਾਰੂ ਸਿੰਘ ਕਹਿੰਦੇ ਮੈਂ ਮਾਫ਼ ਨਹੀਂ ਕਰਨਾ ਖਾਲਸੇ ਨੂੰ ਪੁੱਛ ਲਓ ਜੰਗਲਾਂ ਵਿੱਚ ਸਿੰਘ ਸੀ, ਜੰਗਲਾਂ ਨੂੰ ਇਕੱਠੇ ਕਰਕੇ ਸਿੰਘਾਂ ਨੂੰ ਪੁੱਛਿਆ। ਸਿੰਘ ਕਹਿੰਦੇ ਜਿੰਨੇ ਬੰਦੀ ਸਿੰਘ ਨੇ ਰਿਹਾ ਕਰੇ, ਸਾਡੀਆਂ ਜਾਇਦਾਦਾਂ ਜ਼ਮੀਨਾਂ ਜ਼ਬਤ ਕੀਤੀਆਂ ਨੇ, ਵਾਪਸ ਕਰੋ। ਜ਼ਮੀਨਾਂ ਵਾਪਸ ਕਰ ਦਿੱਤੀਆਂ, ਸਿੰਘ ਰਿਹਾ ਕਰ ਦਿੱਤੇ। ਕਹਿੰਦੇ ਜੇ ਠੀਕ ਨਹੀਂ ਹੋਇਆ ਦੱਸੋ ਹੁਣ ਕੀ ਕਰੀਏ। ਫਿਰ ਸਿੰਘਾਂ ਨੇ ਗੁਰਮਤਾ ਕੀਤਾ, ਕਹਿੰਦੇ ਇਹ ਕਹਿੰਦਾ ਸੀ ਕਿ ਮੈਂ ਜੁੱਤੀਆਂ ਮਾਰ ਮਾਰ ਕੇ ਦੇ ਸਿਰ ਦੇ ਕੇਸ ਲਾ ਦੇਣੇ ਆ, ਜੁੱਤੀਆਂ ਮਾਰ ਮਾਰ ਕੇ ਦੇ ਸਿਰ ਦੇ ਕੇਸ ਲਾ ਦੇਣੇ ਆ। ਕਹਿੰਦੇ ਭਾਈ ਤਾਰੂ ਸਿੰਘ ਦੀ ਜੁੱਤੀ ਲਓ, ਇਹਦੇ ਸਿਰ 'ਚ ਮਾਰੋ ਤਾਂ ਠੀਕ ਹੋਏਗਾ। ਕਹਿੰਦੇ ਇਹਨੇ ਕਿਹਾ ਸੀ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਲਾ ਦੇਣੇ ਆ। ਫਿਰ ਤਾਰੂ ਸਿੰਘ ਨੂੰ ਪੁੱਛਿਆ, ਕਹਿੰਦੇ ਤਾਰੂ ਸਿੰਘ ਜੀ ਤੁਹਾਡਾ ਜੁੱਤਾ ਲੈ ਕੇ ਜਾਣਾ। ਕਹਿੰਦੇ ਲੈ ਜਾਓ। ਮਖਮਲ ਦੇ ਕੱਪੜੇ 'ਚ ਲਪੇਟ ਕੇ ਲੈ ਕੇ ਗਏ, ਮਹਿਲਾਂ 'ਚ ਚਾਹ ਚੜ੍ਹ ਗਿਆ, ਦੀਵੇ ਜੱਗ ਗਏ। ਕਹਿੰਦੇ ਜੁੱਤੀ ਆ ਗਈ, ਜੋੜਾ ਆ ਗਿਆ, ਹੁਣ ਠੀਕ ਹੋ ਜਾਣਾ। ਇੱਕ ਗਰੀਬ ਸਿੱਖ ਨੂੰ ਵੇਖੋ ਗੁਰੂ ਕਿਵੇਂ ਮਾਣ ਦਿੰਦਾ ਹੈ। ਫਿਰ ਨਾ ਜੀ ਉਹਦਾ ਦੁਹਾਣੇ ਵਰਗਾ ਮਤੀਰੇ ਵਰਗਾ ਸਿਰ ਸੀ ਉਹਦੀ ਟੁੱਟਣ ਵਿੱਚ ਨਾ, ਇੱਦਾਂ ਪੋਲੀ ਜੀ ਜੁੱਤੀ ਲਾਣ, ਇੱਦਾਂ ਪੋਲਾ ਜਾ, ਉਹ ਕਿੱਥੇ ਠੀਕ ਹੋਵੇ। ਉਹ ਔਖਾ ਬਹੁਤ, ਉਹ ਕਹਿੰਦਾ ਪਰੇ ਕਰੋ, ਕੱਪੜੇ ਕੁੱਪੜੇ ਚੋਂ ਕੱਢੋ, ਇਹਨੂੰ ਜ਼ੋਰ ਨਾਲ ਮੇਰੇ ਸਿਰ 'ਚ ਮਾਰੋ, ਦੁਨੀਆਂ ਨੂੰ ਵੀ ਪਤਾ ਲੱਗੇ ਜਕਰੀਆ ਜੁੱਤੀਆਂ ਖਾਂਦਾ। ਫਿਰ ਜ਼ੋਰ ਨਾਲ ਉਹਦੇ ਸਿਰ 'ਚ ਮਾਰੀ ਜੁੱਤੀ ਤੇ ਠੀਕ ਹੋਣਾ ਸ਼ੁਰੂ ਹੋ ਗਿਆ। ਬਸ ਜੁੱਤੀ ਮਾਰਿਆ ਕਰਨ, ਠੀਕ ਹੋ ਜਾਇਆ ਕਰੇ। ਜੇ ਜੁੱਤੀ ਨਹੀਂ ਸੀ ਪੈਂਦੀ ਫਿਰ ਉਵੇਂ ਹੋ ਜਾਂਦਾ ਸੀ। ਬਸ ਇਹ ਕਹਿ ਲਓ ਵੀ ਜੁੱਤੀ ਨਾਲ ਹੀ ਉਹਨੂੰ ਠੀਕ ਹੁੰਦਾ ਸੀ, ਬਸ ਜੁੱਤੀ ਤੋਂ ਬਿਨਾਂ ਉਹਨੂੰ ਫਿਰ ਉਵੇਂ ਬਿਮਾਰੀ ਲੱਗ ਜਾਇਆ ਕਰੇ। ਫਿਰ ਹੁਣ ਸਿਰ ਦੇ ਵਿੱਚ ਇੱਕ ਥਾਂ ਤੇ ਕਿੰਨਾ ਕੁ ਚਿਰ ਜੁੱਤੀਆਂ ਖਾਈ ਜਾਂਦਾ, ਜੁੱਤੀਆਂ ਮਾਰਦੇ ਰਹੇ ਮਾਰਦੇ ਰਹੇ ਮਾਰਦੇ ਰਹੇ, ਰਾਤ ਨੂੰ ਸੁੱਤਾ ਪਿਆ ਉੱਠ ਕੇ ਆਪ ਹੀ ਜੁੱਤੀ ਚੁੱਕ ਕੇ ਸਿਰ 'ਚ ਮਾਰਦਾ ਸੀ, ਜੁੱਤੀਆਂ ਸਿਰ 'ਚ ਮਾਰ ਮਾਰ ਕੇ। ਫਿਰ ਜ਼ਖਮ ਹੋ ਗਿਆ ਉਹਦੇ ਸਿਰ 'ਚ, ਭੈੜਾ ਜ਼ਖਮ ਹੋ ਕੇ ਸਿਰ 'ਚ ਕੀੜੇ ਪੈ ਗਏ, ਕੀੜੇ ਪੈ ਕੇ ਸਿਰ 'ਚ ਜ਼ਖਮ ਹੋ ਕੇ ਤੜਫ ਤੜਫ ਕੇ ਫਿਰ ਜ਼ਕਰੀਆ ਮਰਿਆ। ਇੱਧਰ ਜ਼ਕਰੀਆ ਮਰਿਆ ਤੇ ਤਾਰੂ ਸਿੰਘ ਜੀ ਨੂੰ ਆ ਕੇ ਕਹਿੰਦੇ ਭਾਈ ਸਾਹਿਬ ਜੀ, ਤਾਰੂ ਸਿੰਘ ਜੀ ਜ਼ਕਰੀਆ ਮਰ ਗਿਆ ਜੀ, ਗਿਆ। ਕਹਿੰਦਾ ਚੰਗਾ ਖਾਲਸਾ ਜੀ, ਫਿਰ ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚਖੰਡ ਨੂੰ। ਹੁਣ ਮੇਰੀ ਵੀ ਫਤਿਹ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬਲਾਤੀ ਗੱਜ ਕੇ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਇਹ ਹੈ ਗੁਰਮੁਖ ਦਾ ਜੀਵਨ। ਐਦਾਂ ਸਿੱਖੀ ਕਮਾਉਣੀ ਹੈ ਭਾਈ, ਆਪਣਾ ਜੀਵਨ ਬਣਾਉਣਾ ਜੀਵਨ। ਇਸ ਕਰਕੇ ਭਾਈ ਬੇਨਤੀ ਹੈ ਵੀ ਅਜੇ ਮੈਂ ਤਾਰੂ ਸਿੰਘ ਦੀ ਫਤਿਹ ਬੁਲਾਈ ਹੈ, ਜੇ ਆਪਣੀ ਤੇ ਬੁਲਾਉਣੀ ਹੈ ਫਤਿਹ। ਅਜੇ ਕਾਲ ਮੈਂ ਵੇਖਿਆ ਵਿੱਚ ਕਈ ਕਈ ਉੱਠਣ ਲੱਗ ਗਏ ਵੀ ਚਲੋ ਹੋ ਗਈ ਫਤਿਹ ਹੁਣ ਤੇ, ਉਹ ਤਾਰੂ ਸਿੰਘ ਦੀ ਫਤਿਹ ਆ। ਜੇ ਪੰਜ ਕੁ ਮਿੰਟ ਬਹਿ ਜਾਓ, ਆਨੰਦ ਸਾਹਿਬ ਦਾ ਪਾਠ ਕਰੀਏ, ਅਰਦਾਸ 'ਚ ਜੁੜਦੇ ਹਾਂ, ਫਿਰ ਚੱਲਦੇ ਹਾਂ। ਹੁਕਮਨਾਮੇ ਸੁਣ ਕੇ ਫਿਰ ਚੱਲਦੇ ਹਾਂ ਭਾਈ, ਗੁਰੂ ਸਾਹਿਬ ਜਾਂਦੇ ਨੇ ਫਿਰ ਚੱਲਦੇ ਹਾਂ। ਸਤਿਗੁਰੂ ਜੀ ਦਾ ਅਦਬ ਮੁੱਖ ਰੱਖਣਾ ਹੈ। 15 ਮਿੰਟ ਰਹਿ ਗਏ ਅਰਦਾਸ ਕਰਦਿਆਂ ਨੂੰ, ਆਪਾਂ ਨੂੰ 30-31 ਤਰੀਕ ਹੋ ਜਾਣੀ ਹੈ ਨਾ, 31 ਹੋ ਜਾਣੀ, 1 ਤਰੀਕ ਹੋ ਜਾਣੀ ਹੈ ਬਸ 15 ਮਿੰਟ ਨੂੰ। ਫਿਰ ਕੱਲ ਨੂੰ ਥੋੜਾ ਆਉਣਾ, ਅੱਜ ਹੀ ਆਉਣਾ ਵਾਪਸ, ਰਾਤ ਦਾ ਦੀਵਾਨ ਤੇ ਫਿਰ ਅੱਜ ਹੀ ਹੈ। ਤੇ ਇਸ ਕਰਕੇ ਬੇਨਤੀ ਹੈ ਵੀ ਇੱਕ ਦੀਵਾਨ ਰਹਿ ਗਿਆ ਆਪਣਾ, ਕੱਲ ਨੂੰ ਦਰਸ਼ਨ ਬਖਸ਼ੋ। ਅੰਮ੍ਰਿਤ ਛਕਣ ਵਾਸਤੇ ਗੁਰਦੁਆਰਾ ਸਾਹਿਬ, ਪਿੰਡ ਦੇ ਗੁਰਦੁਆਰਾ ਸਾਹਿਬ ਸਿੰਘੋ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਕੱਲ ਅੰਮ੍ਰਿਤ ਸੰਚਾਰ ਸ਼ਾਮ 6 ਵਜੇ ਹੋਏਗਾ। ਕੇਸੀ ਇਸ਼ਨਾਨ ਕਰਕੇ ਸਾਫ ਬਸਤਰ ਪਾ ਕੇ, ਕਕਾਰ 4 ਬਾਹਰਲੇ 5ਵੇਂ ਕੇਸ ਨੇ, ਗੁਰਦੁਆਰਾ ਸਾਹਿਬ ਪਿੰਡ ਸਿੰਘੋ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। 6 ਵਜੇ ਤੱਕ ਆ ਜਾਓ। ਜਿਹੜੇ ਮੇਰੇ ਵੀਰਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ, ਬੰਨੋ ਦਸਤਾਰਾਂ ਸਿਰਾਂ ਤੇ, ਤੇ ਜੇ ਕੋਈ ਭੁੱਲ ਗਲਤੀ ਪਹਿਲਾਂ ਕਰ ਬੈਠਾ ਦੁਬਾਰਾ ਸੁਧਾਈ ਕਰਾ ਲਵੇ। ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗਤੇ, ਖੰਡੇ ਵਾਲਾ ਅੰਮ੍ਰਿਤ ਪੀ। ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਪਹਿਲਾ ਘੁੱਟ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਬਾਟੇ ਵਿੱਚ ਕੀ ਜੀ ਸੰਗ ਤੇ ਪਤਾ ਨਹੀਂ ਉਬਾਟੇ ਵਿੱਚ ਕੀ ਪਹਿਲਾ ਘੁੱਟ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਬਾਟੇ ਵਿੱਚ ਕੀ ਜੀ ਸੰਗ ਤੇ ਪਤਾ ਨਹੀਂ ਉਬਾਟੇ ਵਿੱਚ ਕੀ ਪਹਿਲਾ ਘੁੱਟ ਭਰਿਆ ਤੇ ਗੱਜ ਕੇ ਪਤਾ ਨਹੀਂ ਉਹ ਗੱਜ ਕੇ ਪਤਾ ਨਹੀਂ ਉਹ ਬਾਟੇ ਵਿੱਚ ਸਾਰਾ ਪਰਿਵਾਰ ਪੂਰਾ ਸਾਡੇ ਉੱਤੋਂ ਵਾਰਿਆ ਸਾਰਾ ਸਰਬੰਸ ਪੂਰਾ ਸਾਡੇ ਉੱਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਜੀ ਸੰਗ ਤੇ ਕੋਲ ਉਹਨਾਂ ਰੱਖਿਆ ਵੀ ਕੀ ਸਾਰਾ ਸਰਬੰਸ ਗੁਰਾ ਸਾਡੇ ਉੱਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਜੀ ਸੰਗ ਤੇ ਕੋਲ ਉਹਨਾਂ ਰੱਖਿਆ ਵੀ ਕੀ ਪੜੋ ਜੀ ਸਾਰਾ ਸਰਬੰਸ ਗੁਰਾ ਸਾਡੇ ਕਰੀ ਫੇਰ ਪੜੋ ਬੰਦ ਕਰੋ ਸਾਰਾ ਸਰਬੰਸ ਗੁਰਾ ਜੀ ਸੰਗ ਤੇ ਕੋਲ ਉਹਨਾਂ ਰੱਖਿਆ ਵੀ ਕੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਖੰਡੇ ਵਾਲਾ ਅੰਮ੍ਰਿਤ ਪੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਪਿਤਾ ਅੰਮ੍ਰਿਤ ਪੀ ਆਓ ਜੀ ਮਨ ਬਣਾਓ ਵੀਰ ਭਰਾ ਜਿਹੜੇ ਗੁਰੂ ਵਾਲੇ ਨਹੀਂ ਬਣੇ ਬਣੋ ਭੁੱਲ ਗਲਤੀ ਕਰ ਬੈਠੇ ਦੁਬਾਰਾ ਸੁਧਾਈ ਕਰਾਓ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰੀ ਕਰੋ ਸ਼ਾਮ 6 ਵਜੇ ਆਓ ਘਰ ਘਰ ਸਹਿਜ ਪਾਠ ਰੱਖੋ ਬਾਣੀ ਦੀਆਂ ਗੂੰਜਾਂ ਪਾਓ ਬਾਣੀ ਨੂੰ ਸਮਝੋ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੀਏ ਇੱਕੋ ਦੀਵਾਨ ਬਾਕੀ ਰਹਿੰਦਾ ਹੈ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ ਸਤਿਗੁਰੂ ਕਿਰਪਾ ਰੱਖਣ ਵੱਡੀ ਗਿਣਤੀ 'ਚ ਜਿਵੇਂ ਅੱਜ ਆਏ ਹੋ ਵੇਖੋ ਐਡੇ ਵੱਡੇ ਸੰਗਤ ਵਿੱਚ ਬਹੁਤ ਵੱਡੀਆਂ ਕਮੀਆਂ ਪ੍ਰਬੰਧ ਦੀਆਂ ਰਹਿ ਜਾਂਦੀਆਂ ਨੇ ਪਰ ਤੁਸੀਂ ਤੁਹਾਨੂੰ ਇੰਨੇ ਟਿਕ ਕੇ ਗਰਮੀ ਦੇ ਵਿੱਚ ਵੀ ਟਿਕ ਕੇ ਆਪ ਜੀ ਨੇ ਇੰਨਾ ਟਾਈਮ ਸੁਣਿਆ ਆਰਾਮ ਨਾਲ ਟਰਾਲੀਆਂ ਕੱਢਣੀਆਂ ਆਪੋ ਆਪਣੀਆਂ ਬੱਚਿਆਂ ਦਾ ਖਿਆਲ ਰੱਖਿਓ ਰਾਤ ਵੀ ਬੱਚੇ ਗੁੰਮ ਹੋ ਰਹੇ ਸੀ ਅੱਜ ਵੀ ਨਿਆਣੇ ਆਪੋ ਆਪਣੇ ਸਾਂਭ ਕੇ ਰੱਖੋ ਅਤੇ ਮੋਬਾਈਲ ਵੀ ਸਾਂਭ ਕੇ ਰੱਖੋ ਪਰਸ ਵਗੈਰਾ ਸਾਂਭ ਕੇ ਰੱਖਿਓ ਵਿੱਚ ਉਦਾਂ ਦੇ ਵੀ ਆ ਜਾਂਦੇ ਨੇ ਖਿਆਲ ਰੱਖਿਓ ਸਾਰੀ ਸੰਗਤ ਦਾ ਧੰਨਵਾਦ ਆਰਾਮ ਨਾਲ ਵਾਹਿਗੁਰੂ ਜਪਦੇ ਆਉਣਾ ਹੈ ਆਰਾਮ ਨਾਲ ਜਾਣਾ ਕਾਹਲ ਨਹੀਂ ਕਰਨੀ ਧੱਕਾ ਨਹੀਂ ਕਰਨਾ ਬਿਲਕੁਲ ਆਰਾਮ ਨਾਲ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਆਪਾਂ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਬੋਲਦਿਆਂ ਬੜੀਆਂ ਹੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅਣਜਾਣ ਬੱਚੇ ਸਿੱਖ ਗੁਰੂ ਦੇ ਸਿੱਖ ਸਮਝ ਕੇ ਮੈਂ ਪਹਿਲਾਂ ਸ਼ੁਰੂ ਵਿੱਚ ਹੀ ਇਹ ਬੇਨਤੀ ਕੀਤੀ ਸੀ ਵੀ ਸੰਤ ਬਾਬੇ ਬਣ ਕੇ ਨਹੀਂ ਕੋਈ ਮਹਾਂਪੁਰਖ ਬਣ ਕੇ ਨਹੀਂ ਗੁਰੂ ਦੇ ਸਿੱਖ ਬਣ ਕੇ ਹੀ ਰਹੀਏ ਬਸ ਇਹੀ ਜ਼ਰੂਰੀ ਹੈ ਗੁਰੂ ਦੇ ਸਿੱਖ ਸ਼ਰਮ ਆਉਂਦੀ ਹੈ ਜਦੋਂ ਇੱਥੇ ਮਹਾਂਪੁਰਖ ਸਟੇਜ ਤੇ ਬੋਲਿਆ ਜਾਂਦਾ ਹੈ ਗੁਰੂ ਦੇ ਸਾਹਮਣੇ ਕਿਹੜਾ ਮਹਾਂਪੁਰਖ ਹੈ ਗੁਰੂ ਦੇ ਸਾਹਮਣੇ ਤੇ ਸਿੱਖ ਹਾਂ ਇੱਥੇ ਤਰਲੇ ਲੈਂਦੇ ਫਿਰਦੇ ਹਾਂ ਮੱਥੇ ਟੇਕਦੇ ਹਾਂ ਅਰਦਾਸਾਂ ਕਰਦੇ ਹਾਂ ਇੱਥੇ ਤੇ ਸਿੱਖ ਹਾਂ ਬਸ ਗੁਰੂ ਦੇ ਇਹਨਾਂ ਸਾਹਮਣੇ ਜਦੋਂ ਕੋਈ ਮਹਾਂਪੁਰਖ ਕਹਿੰਦਾ ਤੇ ਸ਼ਰਮ ਆਉਂਦੀ ਹੈ ਇਸ ਕਰਕੇ ਬੇਨਤੀ ਹੈ ਆਓ ਗੁਰੂ ਦੇ ਸਿੱਖ ਆਪਾਂ ਭਰਾ ਭਰਾ ਬਣੀਏ ਇਹਦੇ ਵਿੱਚ ਜਿਹੜਾ ਆਨੰਦ ਹੈ ਨਾ ਹੁਣ ਭਾਈ ਤਾਰੂ ਸਿੰਘ ਵਰਗਾ ਕਿਹੜਾ ਬਣ ਜਾਏਗਾ ਉਹਨਾਂ ਦੇ ਭਾਈ ਬਣੀਏ ਭਰਾ ਬਣ ਕੇ ਰਹੀਏ ਬਸ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਉਣਾ ਜੀ ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ ਆਰਾਮ ਨਾਲ ਸਜੇ ਰਹਿਣਾ ਅਰਦਾਸ ਤੋਂ ਬਾਅਦ ਚੱਲਦੇ ਹਾਂ ਭਾਈ ਆ ਜਿਨ੍ਹਾਂ ਨੇ ਪ੍ਰੇਮ ਭੇਟਾ ਨਹੀਂ ਰੱਖੀ ਭਾਈ ਰਹਿ ਗਏ ਜਿਹੜੇ ਮੱਥਾ ਟੇਕ ਲਓ ਆ ਜਾਓ ਫਟਾਫਟ ਨਮਸਕਾਰ ਕਰਕੇ ਫਿਰ ਪਿੱਛੇ ਬੈਠੀ ਜਾਏ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਚੇਤੀ ਮਨ ਵਧੀਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਇਆ ਤੋਤਾ ਗਾਵੋ ਹਰੀ ਮੇਰਾ ਪਤਨੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਸਦਾ ਦੁਆਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਸਾਰੇ ਸਾਚੇ ਸਾਹਿਬ ਕਿਆ ਨਾਹੀ ਹਰ ਤੇਰ ਕਰਤਾ ਤੇਰਾ ਸਭ ਕੁਝ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਇਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਹੈ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਤਰ ਹੋ ਪਿਆਰੋ ਸਾਚਾ ਅਰਸ ਪਾਕੇ ਸ਼ਬਦ ਵਾਜ ਕਲਾ ਜਿੰਨਾ ਧਾਰੀਆਂ ਪਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿਲਾ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾ ਪੁੰਦਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਕਾ ਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੀ ਨਾਮ ਦਿਆ ਸਖਤ ਘਾਲ ਜਿਨੀ ਨਾਮ ਦਿਆ ਗਏ ਸਖਤ ਘਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾ ਨਾਨਕ ਅਲਖ ਨਾ ਲੱਗੀਐ ਗੁਰਮੁਖ ਤੇ ਹੋ ਦੇਖਾ ਸੋ ਕਹੋ ਤਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ जन्म मरण दुख जाए। वाहिगुरु जी सोरठ महला पंजवा परमेश्वर दिता बन्ना दुख रोग का डेरा पन्ना आनंद कर है नर नारी हर हर प्रभ कृपा तारी। परमेश्वर दिता बन्ना दुख रोग का डेरा पन्ना आनंद कर है नर नारी हर हर प्रभ कृपा तारी। संत हो सुख हो सब थाई पार ब्रह्म पूरन परमेश्वर रब रहया सबनी जाई रहाओ। तुर्की बाणी आई तिन सगली चिंत मिटाई दयाल पुरख मेहरवाना हर नानक साच वखाना। तुर्की बाणी आई तिन सगली चिंत मिटाई दयाल पुरख मेहरवाना हर नानक साच बखाना। वाहिगुरु जी का खालसा वाहिगुरु जी की फतेह।